ਹੇ ਗੁਰੂ ਸਾਹਿਬ ਜੀਓ ਦੋਹਰਾ ਸੁਨ ਪਰਵਾਨਾ ਸਾਹ ਕੋ ਸਤਿਗੁਰ ਕਰਿਓ ਵਿਚਾਰ ਕੋ ਲਾਇਕ ਤਹਿ ਭੇਜਬੋ ਬੋਲੇ ਸਭਾ ਮਝਾਰ ਸੁਨ ਪਰਵਾਨਾ ਸਾਹ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਅਮਰਦਾਸ ਸਾਹਿਬ ਜੀ ਦਾ ਲੜੀ ਡੁਬਾਰ ਰੂਪ ਵਿੱਚ ਪ੍ਰਸੰਗ ਚੱਲ ਰਿਹਾ ਹੈ। ਆਪਾਂ ਅੰਮ੍ਰਿਤ ਵੇਲੇ ਦੀ ਦੀਵਾਨ ਵਿੱਚ ਗੁਰਬਾਣੀ ਸ਼੍ਰੀ ਸਾਹਿਬ ਜੀ ਦਰਸ਼ਨ ਦਾਰ ਕਰਦੇ ਹੋਏ ਲੜੀ ਵਾਰ ਨੂੰ ਪ੍ਰਸੰਗ ਸਰਵਣ ਕਰਕੇ ਲਾਹਾ ਲੈਂਦੇ ਹਾਂ। ਅੱਜ ਵੀ ਇਹ ਲਾਹਾ ਲੈਣ ਲਈ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਦੇ ਦਰਸ਼ਨ ਦਰਾਰ ਕਰਦੇ ਹੋਏ ਸੰਗਤ ਰੂਪ ਵਿੱਚ ਜੁੜ ਰਹੇ ਹਾਂ। ਜਿਵੇਂ ਬ੍ਰਾਹਮਣਾਂ ਨੇ ਅਤੇ ਖੱਤਰੀਆਂ ਨੇ ਗੁਰਮਤ ਰੀਤੀ ਨੂੰ ਦੇਖ ਕੇ ਬੜੀ ਭਾਰੀ ਈਰਖਾ ਕੀਤੀ, ਸੜਿਆ ਮੱਚਿਆਂ ਨੇ ਅਕਬਰ ਪਾਤਸ਼ਾਹ ਕੋਲ ਜਾ ਫਰਿਆਦ ਕੀਤੀ। ਅਕਬਰ ਪਾਤਸ਼ਾਹ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਬੇਨਤੀ ਪ੍ਰਵਾਨਾ ਭੇਜ ਦਿੱਤਾ, ਜਿਸ ਤਰ੍ਹਾਂ ਆਪ ਜੀ ਨੇ ਜਸਾਰ ਸਰੂਪ ਦੇ ਵਿੱਚ ਉੱਤਰ ਦੇਣ ਵਾਸਤੇ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਨੂੰ ਆਗਿਆ ਕਰਕੇ ਭੇਜਿਆ। ਇਸ ਤਰ੍ਹਾਂ ਆਪ ਜੀ ਲਾਹੌਰ ਗਏ, ਅਕਬਰ ਪਾਤਸ਼ਾਹ ਦੀ ਸਭਾ ਵਿੱਚ ਬੈਠ ਕੇ ਸਨਮੁਖ ਸਮਕਸ਼ ਹੋ ਕੇ ਗੁਰਮਤਿ ਆਸ਼ੇ ਅਨੁਸਾਰ ਜਥਾ ਯੋਗ ਉੱਤਰ ਦੇ ਕੇ ਉਹਨਾਂ ਦੀ ਨਿਸ਼ਾ ਕਰਾ ਦਿੱਤੀ, ਉਹਨਾਂ ਨੂੰ ਚੁੱਪੀ ਕਰਾ ਦਿੱਤਾ। ਉਹ ਪ੍ਰਸੰਗ ਅੱਜ ਆ ਰਿਹਾ ਹੈ, ਜਿਵੇਂ ਵੀ ਆਉਂਦਾ ਆਪਾਂ ਮੰਤ ਲਾ ਕੇ ਸੁਣੀਏ ਜੀ। ਸੁਨ ਪਰਵਾਨਾ ਸਾਹ ਕੋ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਅਕਬਰ ਪਾਤਸ਼ਾਹ ਵੱਲੋਂ ਇਹ ਗੁਰੂ ਘਰ ਵੱਲ ਨੂੰ ਬੇਨਤੀ ਪੱਤਰ ਆਇਆ ਹੈ, ਉਹ ਗੁਰਸਿੱਖ ਦੇ ਰਾਹੀਂ ਸੁਣ ਕਰਕੇ ਸਤਿਗੁਰ ਕਰਿਓ ਵਿਚਾਰ। ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਮਨ ਦੇ ਵਿੱਚ ਉਸ ਵੇਲੇ ਵਿਚਾਰ ਕੀਤਾ ਹੈ, ਕੋ ਲਾਇਕ ਤਹਿ ਭੇਜਬੇ, ਅਕਬਰ ਪਾਤਸ਼ਾਹ ਦੇ ਕੋਲ ਲਾਹੌਰ ਸ਼ਹਿਰ ਵਿਖੇ ਭੇਜਣ ਵਾਸਤੇ ਕੌਣ ਕੋਈ ਇੱਥੇ ਗੁਰਸਿੱਖ ਯੋਗ ਹੈ। ਬੋਲੇ ਸਭਾ ਮਝਾਰ, ਜੋ ਪਾਤਸ਼ਾਹ ਦੀ ਸਭਾ ਦੇ ਵਿੱਚ ਚੰਗੀ ਤਰ੍ਹਾਂ ਬੋਲਣਾ ਜਾਣੇ, ਕਿਉਂਕਿ ਹਰ ਇੱਕ ਜਿਹੜਾ ਸਭਾ ਵਿੱਚ ਤਾਂ ਬੋਲ ਨਹੀਂ ਸਕਦਾ ਹੈ। ਜਿਹੜੀ ਕੋਈ ਮਹਾਨ ਸਭਾ ਵਿਦਵਾਨਾਂ ਦੀ ਹੈ ਜਾਂ ਵਕੀਲਾਂ ਜੱਜਾਂ ਦੀ ਹੁੰਦੀ ਹੈ, ਉੱਥੇ ਵਕੀਲ ਗੱਲ ਕਰਦੇ ਜੱਜਾਂ ਨਾਲ, ਜਿੱਥੇ ਪਾਤਸ਼ਾਹ ਆਪ ਬੈਠਾ ਹੋਵੇ ਉੱਥੇ ਤਾਂ ਸਾਰੇ ਹੀ ਉਹ ਬੈਠੇ ਹੁੰਦੇ, ਉੱਥੇ ਫਿਰ ਜਿਹੜੀ ਗੱਲ ਕਰਨੀ ਬਹੁਤ ਔਖੀ ਹੁੰਦੀ ਹੈ। ਹਰ ਇੱਕ ਗੱਲ ਨੂੰ ਬੋਲਣ ਤੋਂ ਪਹਿਲਾਂ ਉਹ ਆਪਣੇ ਜਹਿਨ 'ਚ ਬਿਠਾ ਕੇ ਆਉਣਾ ਪੈਂਦਾ ਹੈ ਕਿ ਜੇ ਉਹਨਾਂ ਵੱਲੋਂ ਆਸ ਪ੍ਰਸ਼ਨ ਹੋਇਆ ਮੈਂ ਉਹਦਾ ਉੱਤਰ ਇਉਂ ਦੇਵਾਂਗਾ, ਜੇ ਉਹਨਾਂ ਨੇ ਇਉਂ ਕਿਹਾ ਤਾਂ ਮੈਂ ਇਉਂ ਆਖਾਂਗਾ। ਆਮ ਜਿਵੇਂ ਅਸੀਂ ਸੱਥਾਂ 'ਚ ਬੈਠੇ ਦਿੱਕੜ ਮਾਰੀ ਜਾਂਦੇ ਹਾਂ ਨਾ, ਬੇਥਵੀਆਂ ਗੱਲਾਂ ਕਰੀਆਂ ਜਾਂਦੀਆਂ ਹੈ, ਜਿੱਥੇ ਪਾਤਸ਼ਾਹਾਂ ਦੀਆਂ ਸਭਾਵਾਂ ਹੁੰਦੀਆਂ ਉੱਥੇ ਨਹੀਂ ਐਸਾ ਹੁੰਦਾ ਹੈ। ਇਸ ਤਰ੍ਹਾਂ ਜਿੱਥੇ ਜਿੱਥੇ ਵਿਦਵਾਨਾਂ ਦੀ ਸਭਾ ਹੋਵੇ ਉੱਥੇ ਵੀ ਅਸੀਂ ਜਿਵੇਂ ਪਿੰਡਾਂ ਨਗਰਾਂ ਵਿੱਚ ਬੇਥਵੀਆਂ ਜਬੜੀਆਂ ਮਾਰੀ ਜਾਂਦੇ ਹਾਂ, ਇਧਰੋਂ ਕੈਸਟ ਜੀ ਸੁਣ ਲਈ, ਨਾ ਕੋਈ ਵਿਸਾਖੀ ਦਾ ਮੂੰਹ ਹੁੰਦਾ ਨਾ ਸਿਰ ਹੁੰਦਾ ਹੈ, ਪਰ ਮਸਾਲਾ ਜਿਹਾ ਲਾ ਕੇ ਵਿੱਚੋਂ ਨਾਲ ਆ ਕੇ ਆਪਣੇ ਵੱਲੋਂ ਕੁਝ ਬਣਾ ਕੇ ਵਿਸਾਖੀ ਵੀ ਸੁਣਾ ਦਿੰਦੇ ਹਾਂ। ਲੋਕਾਂ ਦੇ ਵੀ ਬੜਾ ਵਿਦਵਾਨ ਹੈ, ਬਹੁਤ ਪੜ੍ਹਿਆ ਲਿਖਿਆ ਹੈ, ਪਰ ਜਦੋਂ ਵਿਦਵਾਨਾਂ ਦੀ ਸਭਾ ਵਿੱਚ ਬੋਲੂਗਾ ਫਿਰ ਇੱਥੇ ਜਬਰੀਆਂ ਤਾਂ ਚੱਲਦੀਆਂ ਨਹੀਂ ਹੈ, ਬੇਥਵੀਆਂ ਗੱਲਾਂ ਨਹੀਂ ਉਹ ਸੁਣਦੇ। ਉਹ ਤਾਂ ਜਿਹੜੀ ਕੋਈ ਕਿਤੇ ਲਿਖੀ ਹੈ ਉਹ ਸੁਣਦੇ ਹੈ, ਫਿਰ ਉਹ ਸਮਝਦੇ ਵੀ ਹਾਂ ਇਹਨੇ ਕੋਈ ਮਿਹਨਤ ਕੀਤੀ ਹੋਈ ਹੈ, ਇਹ ਕਸ਼ਟ ਗਿਆਨੀ ਨਹੀਂ ਹੈ, ਸੁਣ ਸੁਣਾ ਕੇ ਨਹੀਂ ਗਿਆਨੀ ਬਣਿਆ, ਇਹਨੇ ਕੋਈ ਕੋਈ ਪੁਸਤਕ ਦੇਖੀ ਹੈ, ਕੋਈ ਇਤਿਹਾਸ ਪੜ੍ਹਿਆ, ਵਿਦਾਂਤ ਨੂੰ ਘੁੱਖਿਆ ਪੜਤਾਲਿਆ ਹੈ। ਹਜ਼ੂਰ ਸਮੀਪ ਪੁੰਜਰੇ ਕੀ ਹਾਨ ਮਨ ਚੰਚਲ ਵਿਵਧਾਨ ਤਿਰਸਕਾਰ ਸਜਾਤੀ ਸੰਗ ਇਹ ਅੱਠ ਦੋਹ ਜਾਨ ਚਿਤ ਅੰਗ। ਇਸ ਤਰ੍ਹਾਂ ਕਿਸੇ ਤੋਂ ਸੁਣ ਲੈਣਾ ਵੀ ਇਹ ਅੱਠ ਦੋਸ਼ ਹਨ, ਜੋ ਕਿਸੇ ਤੋਂ ਸੁਣ ਸੁਣਾ ਕੇ ਅੱਗੇ ਨਿਰਣਾ ਕਰ ਦੇਣਾ ਵੀ ਜਿਹੜੀ ਕੋਈ ਵਸਤੂ ਹੈ ਉਹ ਅੱਠ ਦੋਸ਼ਾਂ ਕਰਕੇ ਉਹਦੇ ਦਰਸ਼ਨ ਨਹੀਂ ਹੁੰਦੇ, ਨਹੀਂ ਦਿਸਦੀ ਹੈ। ਇਸ ਤਰ੍ਹਾਂ ਵਾਹਿਗੁਰੂ ਦੇ ਜੇ ਦਰਸ਼ਨ ਕਰਨੇ ਅੱਠ ਦੋਸ਼ ਹਨ, ਇਸ ਕਰਕੇ ਉਹਨਾਂ ਕਰਕੇ ਉਹ ਵਾਹਿਗੁਰੂ ਦੇ ਦਰਸ਼ਨ ਨਹੀਂ ਹੁੰਦੇ। ਜਿਵੇਂ ਕੋਈ ਬਹੁਤੀ ਵਸਤੂ ਦੂਰ ਹੋਵੇ ਫਿਰ ਨਹੀਂ ਦਿਸਦੀ, ਕਿਉਂਕਿ ਦੂਰਤਾ ਦਾ ਦੋਸ਼ ਹੈ ਉਹਦੇ ਵਿੱਚ। ਹੁਣ ਇੱਥੇ ਬੈਠੇ ਅਸੀਂ ਕਮੈਂਡਾ ਅਮੈਰੀਕਾ ਨਹੀਂ ਦੇਖ ਸਕਦੇ, ਨੇੜੇ ਤੇੜੇ ਜਿੱਥੇ ਤੱਕ ਸਾਡੀ ਨਜ਼ਰ ਜਾਂਦੀ ਉੱਥੋਂ ਤੱਕ ਅਸੀਂ ਦੇਖ ਲਵਾਂਗੇ, ਕਿਉਂਕਿ ਦੂਰਤਾ ਦਾ ਦੋਸ਼ ਹੈ। ਇਸ ਤਰ੍ਹਾਂ ਜਿਹੜਾ ਵਾਹਿਗੁਰੂ ਹੈ ਉਹ ਦੂਰਤਾ ਦਾ ਦੋਸ਼ ਸਾਡੇ ਅੰਦਰ ਵੀ, ਅਸੀਂ ਕਿਤੇ ਵਾਹਿਗੁਰੂ ਨੂੰ ਬਹੁਤ ਕਿਤੇ ਦੂਰ ਸਮਝੀ ਬੈਠੇ ਹਾਂ ਵੀ ਉਹ ਸੱਤਵੇਂ ਅਸਮਾਨ ਵਿੱਚ ਜਿਵੇਂ ਖੁਦਾ ਰਹਿੰਦਾ ਹੈ। ਇੱਕ ਦਿਨ ਘਟਕੜ ਵਾਸੀ ਸਰਵਨ ਵਾਸੀ ਨੇਰਾ ਹੀ ਤੇ ਨੇਰਾ, ਗੁਰੂ ਪਰਮੇਸ਼ਰ ਨੂੰ ਅੰਗ ਸੰਗ ਸਮਝਣਾ ਵੀ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਵਾਹਿਗੁਰੂ ਦੀ ਗੋਦ ਵਿੱਚ ਰਹਿੰਦੇ ਹਾਂ, ਵਾਹਿਗੁਰੂ ਸਾਡੇ ਅੰਦਰ ਬੈਠਾ, ਹਿਰਦਾ ਕਮਲ ਮੈਂ ਹਰ ਕਾ ਵਾਸ, ਇੱਕ ਹੈ ਜਿਹੜਾ ਦੂਰ ਸਮਝਣਾ ਹੈ। ਜਿਹੜਾ ਦੂਰ ਸਮਝਦਾ ਫਿਰ ਦੂਰਤਾ ਦਾ ਦੋਸ਼ ਹੈ, ਇਸ ਕਰਕੇ ਕੋਲ ਹੁੰਦਿਆਂ ਨਹੀਂ ਉਹ ਦਰਸ਼ਨ ਹੁੰਦੇ। ਇਸ ਤਰ੍ਹਾਂ ਜਿਹੜੀ ਕੋਈ ਬਹੁਤੀ ਸਮੀਪ ਵਸਤੂ ਹੋਵੇ, ਬਹੁਤੀ ਨੇੜੇ ਹੋਵੇ, ਉਹਦੇ ਵੀ ਨਹੀਂ ਦਰਸ਼ਨ ਹੁੰਦੇ। ਜਿਵੇਂ ਅੱਖਾਂ ਦੀਆਂ ਭੂਤਲੀਆਂ ਹੈ, ਇਹਨਾਂ ਦੇ ਵਿੱਚ ਦੀਆਂ ਨਜ਼ਰ ਆਉਂਦੀ ਅਸੀਂ ਦੇਖਦੇ ਹਾਂ, ਬਾਕੀ ਇਹਦੇ ਰਾਹੀਂ ਸਭ ਕੁਛ ਵੇਖੀ ਜਾਂਦੇ, ਅੱਖਾਂ ਦੀਆਂ ਭੂਤਲੀਆਂ ਨਹੀਂ ਦਿਸਦੀਆਂ। ਇਸ ਤਰ੍ਹਾਂ ਜਿਹੜਾ ਵਾਹਿਗੁਰੂ ਸਾਡਾ ਆਪਣਾ ਆਪਾ ਹੈ, ਬਹੁਤ ਨੇੜੇ ਹੈ, ਉਹ ਤਾਂ ਨਿਰਾ ਨਾਹੀਂ ਦੂਰ ਨਿਜ ਆਤਮਾ ਰਹਿਆ ਭਰਪੂਰ ਹੈ, ਆਪਣਾ ਆਪਾ ਹੋ ਕੇ ਪਰਿਪੂਰਨ ਹੋ ਰਿਹਾ, ਇਹ ਅਸੀਂ ਜਾਣਦੇ ਨਹੀਂ ਹਾਂ, ਇਸ ਕਰਕੇ ਵਾਹਿਗੁਰੂ ਨਹੀਂ ਦਿਸਦਾ ਹੈ। ਜਦੋਂ ਅਸੀਂ ਆਪਣਾ ਆਪਾ ਸਮਝ ਲੈਂਦੇ ਗੁਰੂ ਪਰਮੇਸ਼ਰ ਨੂੰ, ਫਿਰ ਨਹੀਂ ਐਸਾ ਇੰਦਰੇ ਦੀ ਹਾਨੀ ਹੋ ਜਾਏ ਜਿਹਦੇ ਨਾਲ ਅਸੀਂ ਕਿਸੇ ਨੂੰ ਦੇਖਣਾ ਤੱਕਣਾ ਉਹਦੇ ਵਿੱਚ ਨਿਗਈ ਨਾ ਹੋਵੇ, ਫਿਰ ਇਸ ਤਰ੍ਹਾਂ ਅੱਖ ਮਾਰੀ ਜਾਏ, ਅੰਨੇ ਹੋ ਜਾਈਏ, ਫਿਰ ਵੀ ਵਸਤੂ ਦੇ ਦਰਸ਼ਨ ਨਹੀਂ ਹੁੰਦੇ, ਭਾਵੇਂ ਕੋਲ ਪਈ ਹੈ ਸਾਡੇ। ਇੱਥੇ ਹੁਣ ਆਵਾਜ਼ਾ ਪਿਆ, ਚੋਰੀ ਪਈ ਹੈ, ਅੱਖਾਂ ਤੋਂ ਮੁਨਾਖਾ ਅੰਨਾ ਤੁਸੀਂ ਲਿਆਓ, ਸਾਡੇ ਅੱਖਾਂ ਹੈ, ਅਸੀਂ ਕਹਾਂਗੇ ਉਹ ਪਈ ਜੋੜੀਆ ਪਿਆ ਬਾਜਾ, ਅੰਨੇ ਨੂੰ ਕਹੂਗਾ ਉਹ ਕਹਿੰਦਾ ਨਹੀਂ ਇੱਥੇ ਨਹੀਂ ਹੈਗਾ, ਸਜਾਖੇ ਕਹਿਣਗੇ ਵੀ ਨਹੀਂ ਗੁਰੂ ਕੇ ਦਰਬਾਰ ਵਿੱਚ ਹੈਗਾ ਹੈ, ਜੋੜੀ ਵੀ ਹੈ ਬਾਜਾ ਵੀ ਹੈਗਾ ਹੈ, ਬਾਕੀ ਮਾਇਕ ਦੋ ਨਾਲ ਲੱਗੇ ਹੋਏ ਹੈ ਕੋਲੇ ਹੈ, ਇਹ ਤਾਂ ਵਿਛਾਈ ਵੀ ਹੈ, ਉਹਦੇ ਹੇਠਾਂ ਤਖ਼ਤ ਪੋਸ ਹੈ, ਇਹ ਸਭ ਕੁਛ ਹੈ ਗੁਰੂ ਮਹਾਰਾਜ ਅੱਗੇ ਕੁਲ ਦੱਸਦੇ ਹੈ, ਮੈਨੂੰ ਤਾਂ ਦੇਖਦੇ ਨਹੀਂ। ਫਿਰ ਉਹਨੂੰ ਤਸੱਲੀ ਕਰਾਉਣ ਵਾਸਤੇ ਫਿਰ ਉਹ ਕੋਈ ਆਵਾਜ਼ ਨਾਲ ਕਹਿਣਾ ਪਊ ਵੀ ਤੂੰ ਖੱਬੇ ਹੱਥ ਨੂੰ ਚੱਲ, ਤੁਰਿਆ ਫਿਰ ਉਹ ਤੁਰਿਆ ਆਊਗਾ, ਜਦੋਂ ਬਿਲਕੁਲ ਨੇੜੇ ਜੇ ਆ ਗਿਆ ਫਿਰ ਉਹਨੂੰ ਕਹਿ ਵੀ ਹੁਣ ਤੁਸੀਂ ਖੱਬੇ ਹੱਥ ਨਾਲ ਦੇਖ ਰਹੇ ਇੱਥੇ, ਉਹ ਮੈਕ ਨੂੰ ਹੱਥ ਵੱਜੂ, ਕਹਿੰਦੇ ਭੋਰਾ ਕੋਲ ਦੇਖਦਾ ਫਿਰ ਬਾਜੀ ਨੂੰ ਹੱਥ ਵੱਜੂ, ਇੱਧਰ ਨੂੰ ਕਰ ਲਾ ਵੀ ਤੁਹਾਡਾ ਫਿਰ ਜੋੜੀ 'ਤੇ, ਕਹਿੰਦੇ ਵੀ ਹਾਂ ਹੈਗਾ। ਉਹ ਨਹੀਂ ਅੰਨਾ ਮੰਨਦਾ ਹੈ, ਉਹ ਨਹੀਂ ਨਾ ਗੁਲਦਸਤੇ ਨਾ ਕੁਛ, ਪਰ ਜਦੋਂ ਉਹਨੂੰ ਹੱਥ ਲਵਾ ਦਈਏ ਫਿਰ ਮੰਨ ਜਾਂਦਾ ਵੀ ਹਾਂ ਹੈਗਾ ਸਭ ਕੁਛ। ਇਸ ਤਰ੍ਹਾਂ ਅਸੀਂ ਅੰਨੇ ਹਾਂ, ਅਗਿਆਨੀ ਹੈ, ਮਨਮਨ ਨੇਤਰਾਂ ਵਿੱਚ ਵਿਚਾਰ ਰੂਪ ਨਿਗਾਹ ਹੈ ਨਹੀਂ ਹੈ। ਸਾਨੂੰ ਕੋਈ ਕਹੀ ਜਾਵੇ ਵੀ ਤੁਹਾਡੇ ਸਰੀਰ ਰੂਪੀ ਮੰਦਰ ਵਿੱਚ ਵਾਹਿਗੁਰੂ ਬੈਠਾ ਹੈ, ਉਹਦੀ ਭਗਤੀ ਰੂਪੀ ਜੋੜੀ ਤਬਲਾ ਵੀ ਹੈਗਾ ਹੈ, ਪ੍ਰੇਮ ਰੂਪ ਸੋਹਣਾ ਇਹ ਬਾਜਾ ਵੀ ਹੈ, ਬਾਜਾ ਮਤ ਪਖਾਵਜ ਭਾਓ ਇਹ ਵੀ ਹੈਗਾ ਹੈ, ਇਹ ਤੇਰੀ ਚੰਗੀ ਮਤ ਰੂਪ ਸੋਹਣਾ ਸਾਜ ਹੈ, ਪ੍ਰੇਮ ਰੂਪੀ ਸੋਹਣਾ ਤਬਲਾ ਹੈ। ਪਰ ਅੰਨਾ ਅਗਿਆਨੀ ਮਨੁੱਖ ਨਹੀਂ ਮੰਨਦਾ, ਕਹਿੰਦੇ ਨਹੀਂ ਅੰਦਰ ਹੈ ਨਹੀਂ ਇਹ ਸਾਜ ਸੂਜ। ਜਿਹੜੇ ਗੁਰੂ ਹੈ, ਸਿਆਣੇ ਹੈ ਜਾਂ ਪਰਮੇਸ਼ਰ ਦੇ ਪਿਆਰੇ, ਉਹ ਕਹਿੰਦੇ ਤੂੰ ਜਿਹੜਾ ਮਨ ਦੀ ਬਿਰਤੀ ਰੂਪ ਬਾਂਝ ਗਏ, ਇਧਰ ਨੂੰ ਕਰ, ਇਸ ਤਰਫ ਨੂੰ ਬਿਰਤੀ ਲਾ, ਇੱਥੇ ਹੈਗਾ ਸਭ ਕੁਛ। ਰੋਜ਼ ਦਾ ਅੰਦਰ ਮੁੱਖ ਬਿਰਤੀ ਜੀ ਅੰਦਰ ਨੂੰ ਕਰਦਾ ਅਤੇ ਸਾਜ ਅੰਦਰਲਾ ਦਿਸਣ ਲੱਗ ਪੈਂਦਾ, ਅੰਦਰਲਾ ਤਬਲਾ ਵੀ ਦਰਸ਼ਨ ਹੁੰਦੇ ਹੈ। ਫਿਰ ਬਾਹਰਲੇ ਤਬਲੇ ਲਈ ਵਜਾਉਣ ਦੀ ਅਤੇ ਸੁਣਨ ਦੀ ਕੋਈ ਲੋੜ ਨਹੀਂ, ਅੰਦਰ ਹੀ ਵੱਜੀ ਜਾਂਦਾ ਸਾਜ। ਇਹ ਤਾਂ ਸਹੂਲਤਾਂ ਵਾਸਤੇ ਵੀ ਚਲੋ ਇਸ ਪਾਸੇ ਮਨ ਲਾਉਣਾ ਹੈ, ਕੰਨਾਂ ਰਾਹੀਂ ਸੁਣ ਕੇ ਸੰਗੀਤ ਦੇ ਸਾਜ ਨੂੰ, ਕਿਉਂਕਿ ਮਨ ਦਾ ਵਿਸ਼ਾ ਰਾਗ ਹੈ, ਇਹਦੇ ਨੂੰ ਛੇਤੀ ਖਿੱਚਿਆ ਜਾਂਦਾ ਹੈ। ਉਹ ਵਾਹਜ ਹੈ, ਵਾਹਜ ਜਦੋਂ ਅੰਤਰੀਪ ਹੋ ਜਾਵੇ ਫਿਰ ਕੋਈ ਸਾਜ ਸੂਜੀ ਨੂੰ ਲੋੜ ਨਹੀਂ ਗੁਰਮੁਖ ਨੂੰ। ਉਹ ਵਿਆਸ ਕਮਾਈ ਨਾਲ ਜਦੋਂ ਸਤਿਪੁਰਸ਼ਾਂ ਦੀ ਨਜ਼ਰਸਾਨੀ ਹੇਠ ਕਰਦਾ ਹੈ ਅਤੇ ਉਹ ਵਾਹਿਗੁਰੂ ਅੱਗੇ ਵਾਹਿਗੁਰੂ ਦੇ ਪਿਆਰੇ ਅਰਦਾਸ ਬੇਨਤੀ ਕਰ ਦਿੰਦੇ, ਜਿਵੇਂ ਪ੍ਰੀਤ ਜੀ ਨੂੰ ਕਿਹਾ ਸੀ ਵੀ ਕਿਉਂ ਵੀ ਕਿਹੋ ਜਿਹੀ ਅੱਖ ਆਵੇ, ਵੱਡੀ ਆਏ ਕਿ ਛੋਟੀ ਆਏ, ਫਿਰ ਉਹ ਸਾਰਾ ਕੁਛ ਦਰਸ਼ਨ ਹੋ ਜਾਂਦੇ, ਉਹਨਾਂ ਸਾਜਾਂ ਦੇ ਸੁਣਨ ਵੀ ਲੱਗ ਜਾਂਦੇ, ਉਹਦੇ ਨਾਲ ਵਿਚਾਰਾਂ ਰਾਗ ਰਾਗਨੀਆਂ ਸ਼ਬਦ ਗਾਵਣ ਆਈਆਂ ਵਾਲੀ ਗੱਲ ਵੀ ਆ ਜਾਂਦੀ ਹੈ। ਤਾਂ ਇਸ ਤਰ੍ਹਾਂ ਅੰਨਾ ਨਹੀਂ ਮੰਨਦਾ ਹੈ, ਇਸ ਤਰ੍ਹਾਂ ਜਿਹੜਾ ਜਿਹਦੇ ਮਨਮਨ ਨੇਤਰਾਂ ਵਿੱਚ ਵਿਚਾਰ ਰੂਪ ਨਿਗਾਹ ਹੈ ਨਹੀਂ ਹੈ, ਵਿਚਾਰ ਹੀ ਹੈ ਨਹੀਂ ਹੈ, ਬ੍ਰਹਮ ਵਿਚਾਰ ਹੈ ਨਹੀਂ ਹੈ, ਉਹ ਨਹੀਂ ਮੰਨੇਗਾ। ਨਹੀਂ ਵਾਹਿਗੁਰੂ ਹੈ ਨਹੀਂ ਇੱਥੇ ਕਿਤੇ, ਉਹ ਝੁੱਟਾ ਮਹਾਤਾ ਨਹੀਂ ਹੈਗਾ ਵੀ ਫੜ ਕੇ ਸਿੰਘ ਵਿਖਾ ਦੇਣਾ ਹੈ, ਉਹ ਤਾਂ ਵਾਹਿਗੁਰੂ ਹਰਜੀ ਸੁਖ ਵਾਂਗੂ ਹੈ, ਕਿਤੇ ਮਿਲਿਆ ਜਾਏ ਗੁਰ ਕਾ ਸ਼ਬਦ ਪਰਮ ਕੱਟੀਏ, ਭਰਮ ਕੇ ਖੋਲੇ ਸਤਿਗੁਰ ਖੋਲੇ ਇਹ ਖੋਲਦੇ ਤੇ ਗੱਲ ਬਣਦੀ ਹੈ, ਇਹ ਅਸੀਂ ਕਰਦੇ ਨਹੀਂ ਹਾਂ ਅਤੇ ਉਹ ਗੱਲ ਨਹੀਂ ਬਣਦੀ ਹੈ। ਇਸ ਤਰ੍ਹਾਂ ਮਨ ਚੰਚਲ ਸੂਖਮ ਵਿਵਧਾਨ, ਜੇ ਮਨ ਸਾਡਾ ਚੰਚਲ ਹੋਵੇ ਫਿਰ ਵੀ ਭਾਵੇਂ ਸਾਡੇ ਕੋਲ ਵਸਤੂ ਹੋਵੇ ਨਹੀਂ ਦਿਸੇਗੀ, ਨਹੀਂ ਜਾਣਾਂਗੇ। ਜਿਵੇਂ ਬਾਂਹ 'ਚ ਕੜਾ ਕੁੜਾ ਜਾਂ ਕੋਈ ਪਾਇਆ ਹੋਵੇ, ਕਈ ਵਾਰੀ ਉੱਪਰ ਨੂੰ ਚੜ ਜਾਏ ਨਾ ਹਰਕਤ ਕਰਦਿਆਂ, ਅਸੀਂ ਜਦੋਂ ਬਾਂਹ 'ਤੇ ਦੇਖਾਂਗੇ ਖਿਆਲ ਜਾਏਗਾ ਵੀ ਕੜਾ ਜਾਂਦਾ, ਇਹ ਮਨ ਬੜਾ ਚੰਚਲ ਹੋ ਜਾਏਗਾ, ਭੁਲੇਖਾ ਪੈ ਜਾਏ ਵੀ ਕੜਾ ਤਾਂ ਕੋਈ ਲੈ ਗਿਆ ਲਾਹ ਕੇ, ਯਾਨੀ ਕਿਉਂਕਿ ਮਨ ਚੰਚਲ ਹੋ ਗਿਆ, ਕੋਲੇ ਨਹੀਂ ਉਹ ਦਿਸਦਾ, ਕੋਲਾ ਹੈ ਬਾਂਹ ਵਿੱਚ ਹੀ ਪਰ ਉੱਪਰ ਚੜ੍ਹਿਆ ਹੋਇਆ। ਇਸ ਤਰ੍ਹਾਂ ਨਹੀਂ ਉਹਦੇ ਦਰਸ਼ਨ ਹੁੰਦੇ। ਫਿਰ ਜਿਹੜਾ ਸਿਆਣਾ ਉਹ ਕਹਿੰਦੇ ਵੀ ਤੂੰ ਥੋੜ੍ਹਾ ਜਿਹਾ ਮਨੋਂ ਟਿਕਾ ਕੇ ਨਾ ਫਿਰ ਥੋੜ੍ਹੀ ਜਿਹੀ ਤਲਾਸ਼ੀ ਲੈ ਆਪਣੇ ਆਪ ਦੀ, ਤੇਰੇ ਕੋਲ ਹੀ ਹੋਣਾ। ਉਹ ਜਦੋਂ ਉਹਦੇ ਕਹੇ ਅਨੁਸਾਰ ਫਿਰ ਥੋੜ੍ਹਾ ਜਿਹਾ ਟਿਕਾ ਨਾਲ ਤਲਾਸੀ ਜੀ ਲੈਂਦਾ, ਉੱਪਰ ਹੀ ਦਿਸ ਪੈਂਦਾ ਭਾਂਦੇ, ਕਹਿੰਦੇ ਉੱਤਰ ਚੜ੍ਹ ਗਿਆ ਸੀ, ਕੋਲੇ ਸੀ, ਹੈਗਾ ਹੈਗਾ। ਇਸ ਤਰ੍ਹਾਂ ਜਿਹੜਾ ਜਿੰਨਾ ਚਿਰ ਮਨ ਚੰਚਲ, ਮਨ ਬੇਈਮਾਨ, ਮਨ ਧੋਖੇਬਾਜ਼, ਕੋਲ ਵਾਹਿਗੁਰੂ ਨਹੀਂ ਹਾਜ਼ਰ ਨਾਜ਼ਰ, ਹੁਣ ਕਸੂਰ ਤਾਂ ਸਾਡਾ ਹੈ, ਇਉਂ ਹੀ ਅਸੀਂ ਕਿਸੇ ਹੋਰ ਥੱਪੀ ਜਾਂਦੇ ਹਾਂ, ਕੋਲ ਹੁੰਦਿਆਂ ਨਹੀਂ ਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਸਮਝਦੇ, ਅਤੇ ਵਿਵਾਨ ਪੜਦੇ ਵਿੱਚ ਕੋਈ ਵਸਤੂ ਪਈ ਹੈ ਫਿਰ ਵੀ ਦਰਸ਼ਨ ਨਹੀਂ ਹੁੰਦੇ, ਦੀ ਵਾਰ ਜੇ ਕੱਢੀ ਹੋਵੇ, ਕੰਧ ਕੱਢੀ ਹੋਵੇ, ਵਸਤਰ ਤਾਣਿਆ ਹੋਵੇ, ਫਿਰ ਭਾਵੇਂ ਵਸਤੂ ਕੋਲ ਪਈ ਹੈ ਕਿਉਂਕਿ ਉਹ ਪੜਦਾ ਹੈ। ਆਪਾਂ ਬੀੜੀ ਕੇ ਪਾਦ ਪਰਦੋ ਬਿਨ ਪੇਖੇ ਦੂਰ ਆਇਓ, ਜੋ ਉਹਦਾ ਪੜਦਾ ਹੈ ਨਾ ਬਿਨਾ ਦੇਖੇ ਤੂੰ ਦੂਰ ਹੈ। ਇਸ ਤਰ੍ਹਾਂ ਇਹ ਪੰਜ ਕੋਸ਼ਾਂ ਦਾ ਹੈ, ਅਗਿਆਨਤਾ ਦਾ ਹੈ, ਭਰਮ ਦਾ ਹੈ, ਇਹ ਕਈ ਤਰ੍ਹਾਂ ਦੇ ਪੜਦੇ ਹੈ, ਅਤੇ ਤਖਤੇ ਵੀ ਹੈ, ਦਰਵਾਜ਼ੇ ਵੀ ਆਉਂਦਾ, ਸੰਦੇਸਾਂ ਦੇ ਪੱਟ ਜਿਹੜੇ ਪੜਦਾ ਹੈ ਨਹੀਂ ਹੁੰਦਾ ਹੈ। ਇਸ ਤਰ੍ਹਾਂ ਜਾਣੀ ਇਹ ਕਿਸੇ ਤੋਂ ਸੁਣ ਲਿਆ, ਫਿਰ ਪਕਾ ਵੀ ਲਿਆ, ਪਰ ਕਹਿਣ ਕਹਿਣ ਵਿੱਚ ਫਿਰ ਵੀ ਜਿਹੜਾ ਕੋਈ ਵਿਦਿਆ ਉਸਤਾਦ ਰਾਹੀਂ ਪੜ੍ਹਿਆ ਉਹ ਕਿਸੇ ਢੰਗ ਨਾਲ ਕਹੂ, ਜਿਹੜਾ ਅਸੀਂ ਇਹ ਸੁਣ ਕੇ ਅੱਗੇ ਗਿਆਨ ਕਰਾਂਗੇ ਉਹਦੇ ਵਿੱਚ ਫਿਰ ਕਮੀ ਰਹਿ ਜਾਊਗੀ, ਕਿਉਂਕਿ ਉਹ ਤਾਂ ਸੁਣਿਆ ਸੁਣਾਇਆ ਹੀ ਹੈ ਨਾ, ਐਵੇਂ ਨਕਲ ਹੈ। ਫਿਰ ਵਿਦਵਾਨ ਸਿਆਣੇ ਸਮਝ ਲੈਣਗੇ ਵੀ ਇਹ ਤਾਂ ਕਿਸੇ ਤੋਂ ਸੁਣਿਆ ਸੁਣਾਇਆ ਹੋਇਆ ਯਾਦ ਕਰਕੇ ਬੋਲ ਰਿਹਾ, ਸਭਾ ਵਿੱਚ ਉਂਝ ਨਹੀਂ ਇਹਨੂੰ ਕੋਈ ਆਉਂਦਾ ਹੁੰਦਾ। ਗੁਰੂ ਕਾਂਸ਼ੀ ਦਮਦਮਾ ਸਾਹਿਬ ਚੰਨਣ ਸਿੰਘ ਗਿਆਨੀ ਜੀ ਦੁਰਗੁਰਨੇ ਵਾਲੇ ਹੁੰਦੇ ਸੀ, ਉਹ ਬੜੇ ਤਕੜੇ ਵਿਦਵਾਨ ਸੀ, ਮਹਾਂਪੁਰਸ਼ਾਂ ਦਾ ਉਹਨਾਂ ਨੂੰ ਬਰਲੂ ਵਚਨ ਹੋਇਆ ਹੋਇਆ ਸੀ ਵੀ ਜਦੋਂ ਤੂੰ ਸਭਾ ਵਿੱਚ ਜਾਏਗਾ ਉਦੋਂ ਤਾਂ ਹੋਏਗਾ ਬਹੁਤ ਵੱਡਾ ਵਿਦਵਾਨ, ਅੱਗੇ ਪਿੱਛੇ ਤੂੰ ਅਨਪੜ੍ਹ। ਉਹ ਗੱਲ ਐਂ ਹੋ ਗਈ ਸੀ ਕਿ ਕਥਾ ਕਰਨ ਵਾਲਾ ਮੇਰੇ ਵਰਗਾ ਨਾ ਆਇਆ, ਉਹ ਕੀਰਤਨ ਤੋਂ ਬਾਅਦ ਕਥਾ ਹੁੰਦੀ ਸੀ, ਕਹਿੰਦੇ ਮਹਾਰਾਜ ਗਿਆਨੀ ਨਹੀਂ ਆਇਆ, ਇਹ ਕੋਲੇ ਸਾਹਮਣੇ ਬੈਠੇ ਸੀ ਕੀਰਤਨ ਸਾਰੇ, ਇਹਨੂੰ ਕਹਿੰਦੇ ਲੈ ਵੀ ਚੰਗਿਆ ਤੂੰ ਹੀ ਉੱਠ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਅੱਜ ਤੂੰ ਹੀ ਮਹਾਂਵਾਕ ਦੀ ਕਥਾ ਸੁਣਾ ਦੇ। ਇਹ ਕਹਿਣ ਲੱਗਿਆ ਮਹਾਰਾਜ ਮੈਨੂੰ ਤਾਂ ਆਉਂਦੀ ਨਹੀਂ, ਮੈਂ ਤਾਂ ਕਿਤੇ ਕਥਾ ਕੀਤੀ ਨਹੀਂ। ਕਹਿੰਦੇ ਫਿਰ ਤੂੰ ਬਹਿ ਜਾ, ਮਹਾਰਾਜ ਅੱਗੇ ਬੇਨਤੀ ਕਰਕੇ ਅਤੇ ਹੁਕਮਨਾਮਾ ਲੈ ਕੇ ਅਤੇ ਲੱਗ ਜਾ ਕਥਾ ਕਰਨ, ਮਹਾਰਾਜ ਕਰ ਦੇਣਗੇ। ਜਦੋਂ ਭਰੋਸਾ ਸੀ ਇਹਨੂੰ ਬਹਿ ਗਿਆ, ਉਹ ਆਪ ਹੀ ਕਈ ਵਾਰੀ ਦੱਸਦੇ ਹੁੰਦੇ ਸੀ ਵੀ ਅਸੀਂ ਉਹ ਵੇਚਣ 'ਤੇ ਮੰਨ ਕੇ ਭਰੋਸਾ ਕਰਕੇ ਬਹਿ ਗਏ, ਵੀ ਪਤਾ ਨਹੀਂ ਕਿਧਰੋਂ ਗਿਆਨ ਧਿਆਨ ਆਈ ਗਿਆ, ਅਤੇ ਸੁਣਨ ਵਾਲੇ ਸਰੋਤੇ ਹੱਕੇ ਬੱਕੇ ਰਹਿ ਗਏ। ਕਹਿੰਦੇ ਵੀ ਰੋਜ਼ ਗਿਆਨੀ ਕਥਾ ਸੁਣਾਉਂਦਾ ਹੈ, ਇਹੋ ਜਿਹੀ ਅੱਜ ਆ ਵਿਦਿਆ ਵੀ ਚੰਗੀ ਨਹੀਂ ਸੁਣਾਈ, ਇਹ ਤਾਂ ਕਿਤੇ ਸੁਣਾਈ ਨਹੀਂ, ਇਹ ਤਾਂ ਉੱਪਰਲੀ ਸੁਣਾਉਂਦਾ ਹੈ। ਉਹ ਸੁਣਦਿਆਂ ਸਾਰਿਆਂ ਦੀਆਂ ਬਿਰਤੀਆਂ ਜੁੜ ਗਈਆਂ, ਕਿਉਂਕਿ ਉਹ ਜਬ ਤਬ ਦੀ ਕਮਾਈ ਕਰਕੇ ਸਾਰਾ ਕੁਛ ਹੋ ਰਿਹਾ ਸੀ। ਉਹ ਹੈ ਤਾਂ ਕਾਸ਼ ਕੀ ਪੁੱਤਰੀ ਕਹਾਂ ਕਰੇ ਬਪਰੀ ਖਿਲਾਵਨ ਹਰ, ਉੱਧਰੋਂ ਮਹਾਤਮਾ ਦੀ ਉੱਧਰ ਕਿਰਪਾ ਗਿਆਨ ਤਾਨ ਉਹਨਾਂ ਰਾਹੀਂ ਇੱਧਰ ਆ ਰਿਹਾ ਸੀ ਜਵਾਨ ਰਾਹੀਂ। ਉਹ ਇਸ ਤਰ੍ਹਾਂ ਜਾਣੀ ਉਹ ਐਸਾ ਵੀ ਹੋ ਜਾਂਦਾ ਹੈ ਵੀ ਫਿਰ ਉਹ ਅੱਗੇ ਪਿੱਛੇ ਇਸ ਤਰ੍ਹਾਂ, ਜਦੋਂ ਸਭਾ ਵਿੱਚ ਜਾਣਾ ਫਿਰ ਉਹਨੇ ਕਮਾਲ ਕਰ ਦੇਣੀ। ਕਲਕੱਤੇ ਇੱਕ ਵਾਰੀ ਗਏ, ਉੱਥੇ ਸਾਰੇ ਲੋਕ ਮੰਨ ਗਏ ਵੀ ਇਹੋ ਜਿਹਾ ਗਿਆਨੀ ਹੋਣਾ ਬਹੁਤ ਮੁਸ਼ਕਿਲ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਆਪ ਤੋਂ ਬਾਅਦ ਕਈ ਵਾਰੀ ਉਹਨੂੰ ਬੁਲਾ ਦਿੰਦੇ, ਕਈ ਵਾਰੀ ਉਹਨਾਂ ਨੇ ਉਹਨਾਂ ਉੱਪਰ ਤਰਕ ਰੂਪ ਵੀ ਕਰ ਜਾਣੀ। ਪਰ ਇਹ ਹੁਣ ਦੂਜੇ ਵਿਦਵਾਨ ਸੀ, ਕਮਾਈ ਕਰਕੇ ਵਿਦਵਾਨ ਬਣੇ ਸੀ, ਅਨੁਭਵੀ ਸੀ, ਉਹ ਉੱਧਰ ਬਚੇ ਨਹੀਂ ਸੀ, ਹੁਣ ਤਾਂ ਨਹੀਂ ਕੋਈ ਐਸਾ ਸੀ। ਉਹ ਕੁਝ ਨਾ ਕੁਝ ਕਹਿ ਦਿੰਦਾ ਸੀ, ਕੁਝ ਨਾ ਕਹਿੰਦੇ, ਸਤਿਕਾਰ ਹੀ ਕਹਿੰਦੇ। ਅਖੀਰ ਜਦੋਂ ਮਹੀਨੇ ਤੋਂ ਬਾਅਦ ਫਿਰ ਉਹ ਸਮਾਂ ਪੂਰਾ ਹੋ ਗਿਆ, ਇਹਨੇ ਫਿਰ ਕਵਿਤਾ ਜੀ ਬਣਾਈ, ਜੋ ਕਵਿਤਾ ਦੇ ਵਿੱਚ ਜਾਣੀ ਮਹਾਂਪੁਰਸ਼ਾਂ ਦੀ ਹੱਦਾਂ ਵੱਧ ਸਤੀ ਜੀ ਕਰਦੀ, ਬਹੁਤ ਲੰਮੀ ਕਵਿਤਾ ਪੜ੍ਹੀ। ਅਖੀਰ 'ਤੇ ਫਿਰ ਉਹਦਾ ਇਹਨਾਂ ਦੇ ਖਿਆਲ ਦੇਖ ਕੇ, ਵਿਚਾਰ ਸਿੱਧੇ ਨਿਮਰਤਾ ਗਰੀਬੀ ਦੇਖ ਕੇ ਬਾਹਰਲੀ ਪ੍ਰਭਤਾ ਸੋਭਾ ਬਣਾਈ, ਕਿਉਂਕਿ ਗੁਰਮਤਿ ਰੀਤੀ ਅਨੁਸਾਰ ਸਾਰਾ ਕੁਝ ਕਰਕਰਾ ਰਹੇ ਸਨ। ਫਿਰ ਆਪਣੇ ਅੰਦਰ ਝਾਤੀ ਮਾਰੀ ਵੀ ਮੇਰੇ ਕੋਲ ਤਾਂ ਹੈ ਨਹੀਂ, ਮੇਰੀ ਕਥਨੀ ਕਥਨੀ ਹੈ। ਫਿਰ ਉਸ ਵੇਲੇ ਉਹਨੇ ਕਿਹਾ ਵੀ ਧੰਨ ਧੰਨ ਬਾਬਾ ਗੁਰਬਚਨ ਸਿੰਘ ਜੀ ਨੂੰ ਕੁੱਲ ਦੁਨੀਆਂ ਜਾਣੇ, ਅਤੇ ਆਪਣਾ ਉਹਨਾਂ ਦਾ ਉਤ ਖਲਸੀ ਚੰਦਨ, ਯਾਨੀ ਉਹ ਲੱਕ ਮਤ ਤਖਲਸਾ ਪਿੱਛੇ ਅਸੀਂ ਕੋਈ ਰੱਖ ਲੈਂਦੇ ਹਾਂ ਨਾ, ਅਤੇ ਫਲਾਨਾ ਸਿੰਘ ਤਾਲਬ, ਫਲਾਨਾ ਸਿੰਘ ਪ੍ਰੇਮੀ, ਫਲਾਨਾ ਸਿੰਘ ਕਬਲ, ਇਹ ਮਗਰ ਹੁੰਦਾ ਇਹ ਰੱਖਿਆ। ਉਹ ਕੁੱਲਾ ਕਹਿੰਦੇ ਵੀ ਇਹ ਚੰਦਨ ਉਹ ਕਹਿੰਦੇ ਡੇਲਿਆਂ ਵੱਟੇ ਨਾ ਕੋਈ ਪਛਾਣੇ ਇਹੋ ਜਿਹਾ। ਫਿਰ ਉਹਨੇ ਕਹਿੰਦੇ ਵੀ ਸਾਨੂੰ, ਮੈਨੂੰ ਤਾਂ ਕੋਈ ਡੇਲਿਆਂ ਵੱਟੇ ਵੀ ਨਹੀਂ ਪਛਾਣਦਾ, ਮੈਂ ਤਾਂ ਭੁੱਖਾ ਗਿਆਨ ਲਈ ਫਿਰਦਾ। ਨਹੀਂ, ਅਸਲੀ ਯਥਾਰਥ ਤਾਂ ਇਹ ਗਿਆਨ ਹੈ ਜਿਹੜਾ ਇਹ ਸਾਰ ਸੰਗਤੀ ਇੱਕ ਮਹੀਨਾ ਕਥਨ ਕਰਦੇ ਰਹੇ, ਕਿਉਂਕਿ ਇਹਨਾਂ ਨੇ ਸੰਗਤ ਕਰਕੇ ਸਾਡਾ ਇਹ ਦੇਖਿਆ, ਨਜ਼ਰਸਾਨੀ ਵਿੱਚ ਕਰਿਆ, ਮਾਤਰ ਤਾਂ ਬਚਨ ਹੋਇਆ, ਉਹ ਕਹੀ ਘਾਏ ਜਾਂਦੇ ਅੱਗੋਂ ਪਿੱਛੋਂ, ਅਸੀਂ ਉਹੋ ਜਿਹੀ ਹੈ ਜਿਹੋ ਜਿਹੇ ਤੁਸੀਂ ਹੋ। ਸੋ ਇਸ ਤਰ੍ਹਾਂ ਕਈ ਵਾਰ ਐਸਾ ਵੀ ਹੋ ਜਾਂਦਾ ਹੈ, ਵਾਹਿਗੁਰੂ ਦੀ ਕਿਰਪਾ ਨਾਲ ਫਿਰ ਉਹ ਹੋ ਜਾਵੇ, ਅਤੇ ਫਿਰ ਵੀ ਮੈਂ ਹੰਕਾਰ ਕਰ ਲਵੇ ਅਤੇ ਫਿਰ ਉਹਦੀ ਹਾਲਤ ਐਸੀ ਹੁੰਦੀ ਹੈ। ਇਸ ਕਰਕੇ ਜਿਹੜੀ ਬਖਸ਼ਿਸ਼ ਸਤਿਗੁਰੂ ਦੀ ਹੈ ਉਹ ਜੇ ਹੋ ਜਾਏ ਅਤੇ ਉਹਦੇ ਅਨੁਸਾਰ ਸਾਡੇ ਅੰਦਰ ਐਸਾ ਨਹੀਂ ਆ ਜਾਣਾ ਚਾਹੀਦਾ, ਨਹੀਂ ਤਾਂ ਫਿਰ ਐਸਾ ਹੋ ਜਾਂਦਾ ਹੈ। ਉਹ ਤਾਂ ਵਾਹਿਗੁਰੂ ਹੈ, ਜਦੋਂ ਮਰਜ਼ੀ ਕਿਸੇ ਨੂੰ ਖੋ ਖੂ ਲਵੇ, ਲਦਮਾਕ ਜਾਂ ਹਿੱਲ ਜੂਗੀ, ਕੀ ਕਰ ਲਓ, ਕਥਾ ਸੁਣਾ ਲਓ ਕਿਸੇ ਨੂੰ ਕਥਾ, ਉਹ ਫਿਰ ਦੂਜੇ ਚਲੀ ਜਾਓ। ਇੱਥੇ ਬਹਾਦਰ ਸਿੰਘ ਸਿੰਘ ਹੁੰਦਾ ਸੀ ਵਿਦਿਆਰਥੀ, ਦਿਮਾਗ ਜਿਹਾ ਹਿੱਲ ਗਿਆ, ਜੋ ਪਿੰਡਰੀਆਂ ਉਹਦਾ ਇਲਾਜ ਚੱਲਦਾ ਸੀ ਪਟਿਆਲੇ ਤੋਂ, ਅਤੇ ਉਹਨੇ ਫਿਰ ਉਹ ਹੀ ਕਰੀ ਜਾਣੀਆਂ, ਮੈਂ ਛੇਵੇਂ ਪਾਤਸ਼ਾਹ ਦਾ ਘੋੜਾ ਹਾਂ, ਮੈਂ ਤੁਹਾਨੂੰ ਭਲਾਕੀ ਮਾਰ ਕੇ ਦਿਖਾਵਾਂ, ਛਾਲ ਮਾਰ ਕੇ ਦਿਖਾਉਣਾ, ਮਹਾਂਪੁਰਸ਼ਾਂ ਦੇ ਸਾਹਮਣੇ ਕਿਵੇਂ ਟੱਪੀ ਜਾਣਾ, ਛੇਵੇਂ ਪਾਤਸ਼ਾਹ ਦਾ ਘੋੜਾ, ਕਿਉਂਕਿ ਇਤਿਹਾਸ ਪੜ੍ਹਿਆ ਸੀ ਉਹ ਕਮਲੋਂ ਵਿੱਚ ਉਵੇਂ ਬੈਠਾ ਉਹ ਉੱਧਰ ਚੱਲੀ ਜਾਵੇ, ਹੁਣ ਕੀ ਕਰੋ ਕਥਾ ਹੈ। ਇਸ ਕਰਕੇ ਵਾਹਿਗੁਰੂ ਤੋਂ ਡਰ ਗਏ, ਰੋ ਵਿਚਾਰ ਜਾਣੀ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਵੀ ਇਹ ਸਭਾ ਵਿੱਚ ਕੋਈ ਜਿਹੜਾ ਬੋਲਣਾ ਜਾਣਦਾ ਉਹ ਸਿਆਣਾ ਬੋਲੂਗਾ, ਵਿਚਾਰਵਾਨ ਬੋਲੂਗਾ, ਹਰ ਇੱਕ ਨਹੀਂ ਸਭਾ ਵਿੱਚ ਬੋਲ ਸਕਦਾ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਵਿਚਾਰਿਆ ਵੀ ਕਿਹੜਾ ਸਭਾ ਵਿੱਚ ਬੋਲਣਾ ਜਿਹੜਾ ਚੰਗੀ ਤਰ੍ਹਾਂ ਜਾਣੇ, ਤਸੱਲੀ ਬਖਸ਼ ਉੱਤਰ ਦੇਵੇ, ਉਹ ਕਿਹੜਾ ਆ ਵਿਚਾਰ ਕੀਤਾ ਹੈ। ਚੌਪਈ ਅਜਰ ਜਰਨ ਅਰ ਚਤੁਰ ਮਹਾਨਾ, ਫਿਰ ਉਹ ਵੀ ਹੋਵੇ ਜਿਹੜਾ ਅਜਰ ਸ਼ਕਤੀਆਂ ਨੂੰ ਜਰ ਸਕੇ, ਕਿਸੇ ਦਾ ਕਿਹਾ ਸਹਾਰ ਸਕੇ, ਤੇ ਚਤੁਰ ਵੀ ਹੋਵੇ ਵਾਕ ਕਰਨ ਵਿੱਚ ਵੀ ਸਿਆਣਾ ਹੋਵੇ। ਕਹਿਣ ਸੁਣਨ ਗਤ ਜਾਣਹਿ ਨਾਨਾ, ਜਿਵੇਂ ਕਿਸੇ ਨੂੰ ਯਥਾਰਥ ਰੂਪ ਵਿੱਚ ਕਹਿਣਾ ਹੈ ਉਹ ਵੀ ਰੀਤੀ, ਜਿਵੇਂ ਤਰ੍ਹਾਂ ਤਰ੍ਹਾਂ ਦੇ ਨਾਲ ਕਹਿਣਾ ਹੈ, ਕੋਈ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ, ਕੋਈ ਸਾਖੀ ਸੁਣਾ ਕੇ ਕਹਿਣਾ, ਇਹ ਤਰ੍ਹਾਂ ਤਰ੍ਹਾਂ ਨਾਲ ਕਹਿਣਾ ਦੀ ਰੀਤੀ ਹੈ। ਇਸ ਤਰ੍ਹਾਂ ਜਿਹੜਾ ਸੁਣਨਾ ਹੈ ਉਹਦੀ ਰੀਤੀ ਨੂੰ ਵੀ ਜਾਣਦਾ ਹੋਵੇ, ਜਿਵੇਂ ਉਹ 14 ਤਰ੍ਹਾਂ ਦੇ ਗੁਣ ਹੈ ਸਰੋਤੇ ਦੇ ਸੁਣਨ ਵਾਲੇ ਦੇ, ਉਹ ਜਿਹਦੇ ਅੰਦਰ ਹੁੰਦੇ 14 ਗੁਣ, ਇਹ ਸਮਝੋ ਉਸ ਤਰ੍ਹਾਂ ਤਰ੍ਹਾਂ ਦਾ ਸੁਣਨਾ ਜਾਣਦਾ ਹੋ, ਸਭ ਕੁਛ ਸਮਝ ਲੈਂਦਾ ਹੈ। ਜਥਾ ਜੋਗ ਪਰ ਛੋਤਮ ਕਰੈ, ਫਿਰ ਜਿਸ ਤਰ੍ਹਾਂ ਕਹਿੰਦੇ ਕੋਈ ਪ੍ਰਸ਼ਨ ਕਰੇ ਉਹਦਾ ਯੋਗਤਾ ਅਨੁਸਾਰ ਉੱਤਰ ਵੀ ਦੇਣਾ ਕਰੇ, ਅਰਥ ਵਾਸਤੇ ਜਥਾ ਪ੍ਰਸ਼ਨ ਯੋਗ ਉੱਤਰ ਕਰੈ, ਜਿਸ ਤਰ੍ਹਾਂ ਕਿਸੇ ਦਾ ਪ੍ਰਸ਼ਨ ਹੈ ਉਹਦਾ ਯੋਗਤਾ ਅਨੁਸਾਰ ਉਹ ਵੀ ਉੱਤਰ ਦੇਣਾ ਕਰੇ, ਉਸੇ ਤਰ੍ਹਾਂ ਦਾ ਸਮਾਧਾਨ ਕਰੇ ਕਰੇ ਬਨਹਿ ਪੁਕਾਰ ਜੇ ਤਰੈ ਕੂਰੇ ਬਨਹਿ ਪੁਕਾਰ ਜੇ ਤਰੈ ਜਿਹੜੇ ਵੀ ਗੁਰੂ ਘਰ ਤੇ ਪੁਕਾਰ ਕਰ ਰਹੇ ਫਰਿਆਦ ਕਰ ਰਹੇ ਉਸ ਸਭਾ ਵਿੱਚ ਜਿਵੇਂ ਉਹ ਝੂਠੇ ਬਣ ਜਾਣ ਝੂਠੇ ਹੋ ਜਾਣ ਇਹੋ ਕੋਈ ਭੇਜਣਾ ਕਰੀਏ ਸਭ ਵਿਦ ਕੋ ਲਾਇਕ ਮਨ ਜਾਣਾ ਫਿਰ ਆਪਣੇ ਮਨ ਵਿੱਚ ਸਭ ਜਾਣ ਲਿਆ ਵੀ ਸਭ ਤਰ੍ਹਾਂ ਦੇ ਜਿਹੜੀ ਯੋਗਤਾ ਵਾਲੇ ਸਭ ਤਰ੍ਹਾਂ ਕਰਕੇ ਯੋਗਤਾ ਇਹੋ ਹੀ ਹਨ ਰਾਮਦਾਸ ਗੁਣ ਮਨੋ ਖਜ਼ਾਨਾ ਰਾਮਦਾਸ ਜੀ ਹਨ ਮਨੋ ਗੁਣਾਂ ਦਾ ਇਹ ਖਜ਼ਾਨਾ ਹਨ ਨਿਕਟ ਹਕਾਰਿਓ ਲੀਨ ਪਠਾਏ ਬਿਠਾਏ ਸ਼੍ਰੀ ਰਾਮਦਾਸ ਜੀ ਨੂੰ ਕੋਲ ਸੱਦ ਲਿਆ ਤੇ ਸੱਦ ਲਿੱਤੇ ਆਪਣੇ ਕੋਲ ਬਿਠਾ ਲਿਆ ਹੈ ਹਿਤ ਸੋ ਨੀਕੇ ਤੇ ਸਮਝਾਏ ਪ੍ਰੇਮ ਪਿਆਰ ਨਾਲ ਉਹਨੂੰ ਚੰਗੀ ਤਰ੍ਹਾਂ ਸਮਝਾਇਆ ਬੁਝਾਇਆ ਹੈ ਹੇ ਸੁਤ ਦਿਜ ਖੱਤਰੀ ਕੁਲਵਾਨ ਆਪਣੇ ਜਿਹੜਾ ਜਵਾਈ ਹੁੰਦਾ ਉਹਨੂੰ ਆਪਣਾ ਪੁੱਤਰ ਵੀ ਕਹੀ ਜਾਈ ਕਹਿ ਦਿੰਦਾ ਸੰਸਾਰੀ ਸੰਬੰਧ ਕਰਕੇ ਕਹਿੰਦੇ ਨੇ ਵੀ ਇਹ ਸਾਡੇ ਪੁੱਤਰ ਦੇ ਤਲ ਜਿਹੜੇ ਬ੍ਰਾਹਮਣ ਤੇ ਖੱਤਰੀ ਚੰਗੀ ਕੁਲ ਦੇ ਮਾਨ ਵਾਲੇ ਹਨ ਗਏ ਪੁਕਾਰੂ ਜਾਤ ਗੁਮਾਨ ਇਹਨਾਂ ਨੂੰ ਆਪਣੀ ਉੱਚੀ ਜਾਤੀ ਦਾ ਗੁਮਾਨ ਹੈ ਉਹ ਅਕਬਰ ਪਾਤਸ਼ਾਹ ਕੋਲ ਪੁਕਾਰ ਕਰਨ ਲਈ ਫਰਿਆਦ ਕਰਨ ਲਈ ਗਏ ਹਮਕੋ ਦੇਖ ਸਕੈ ਨਹਿ ਸੋਏ ਉਹ ਜਿਹੜੇ ਗੁਮਾਨੀ ਪੁਰਸ਼ ਹੈ ਸਾਨੂੰ ਕਹਿੰਦੇ ਦੇਖ ਨਹੀਂ ਸਕਦੇ ਹਨ ਅਗਿਆਨੀ ਮਤ ਮੂਰਖ ਹੋ ਕਹਿੰਦੇ ਅਗਿਆਨੀ ਹੈ ਮੂਰਖ ਮਤ ਵਾਲੇ ਹੋ ਰਹੇ ਬਹੁ ਪੁਰ ਕੇ ਮਿਲ ਗਏ ਫਿਰਾਦੀ ਇੱਕ ਨੇ ਦੋ ਨੇ ਬਹੁਤੇ ਸ਼ਹਿਰਾਂ ਦੇ ਮਿਲ ਕੇ ਕਹਿੰਦੇ ਫਰਿਆਦ ਕਰਨ ਲਈ ਪੁਕਾਰ ਕਰਨ ਲਈ ਗਏ ਹੋਏ ਲਾਹੌਰ ਵਿਖੇ ਮਤ ਸਰ ਕਰ ਮਿਥਿਆ ਅਪਵਾਦੀ ਗੁਰੂ ਘਰ ਦੇ ਨਾਲ ਕਹਿੰਦੇ ਐਵੇਂ ਝੂਠੇ ਈਰਖਾ ਝਗੜਾ ਕਰਨ ਵਾਸਤੇ ਵਿੱਚ ਕਚਹਿਰੀ ਕੇ ਸੰਵਾਦ ਇਸ ਕਰਕੇ ਪਾਤਸ਼ਾਹ ਦੀ ਕਚਹਿਰੀ ਦੇ ਵਿੱਚ ਜੋ ਕੋਈ ਵੀ ਸੰਵਾਦ ਹੈ ਵਿਚਾਰ ਵਟਾਂਦਰਾ ਹੈ ਕਹਿ ਕਹਿ ਜੀਤੋ ਧਰ ਅਹਿਲਾਦ ਤੁਸੀਂ ਗੁਰੂ ਘਰ ਦੇ ਆਸ਼ੇ ਅਨੁਸਾਰ ਕਹਿ ਕਹਿ ਕੇ ਇਸ ਤਰ੍ਹਾਂ ਬੜਾ ਕਹਿੰਦੇ ਜਿਤ ਲੋ ਅਨੰਤ ਧਾਰ ਕੇ ਜਿਮ ਬੂਝ ਤਿਸ ਦੇਹ ਜਵਾਬ ਤੁਹਾਨੂੰ ਖੱਤਰੀ ਤੇ ਬ੍ਰਾਹਮਣ ਪੁੱਛਣ ਜਾਂ ਪਾਤਸ਼ਾਹ ਪੁੱਛੇ ਹੋਏ ਤੁਸੀਂ ਤਸੱਲੀ ਜਵਾਬ ਦੇ ਰਹੇ ਹੋ ਕਰੋ ਨਾ ਡੇਰੀ ਜਾਹੋ ਸਿਤਾਬ ਰਾਮਦਾਸ ਸਾਹਿਬ ਜੀ ਕੋਈ ਹੁਣ ਦੇਰੀ ਢਿਲ ਮਠ ਨਾ ਕਰੋ ਛੇਤੀ ਚਲੇ ਜਾਓ ਸੁਨਤ ਖਰੇ ਹੋਏ ਬਿਨਤੀ ਠਾਨੀ ਗੁਰੂ ਰਾਮਦਾਸ ਸਾਹਿਬ ਜੀ ਨੇ ਸੁਣ ਕੇ ਖੜਿਆ ਹੋ ਗਏ ਖੜਿਆ ਹੋ ਕੇ ਬੇਨਤੀ ਕਰ ਦਿੱਤੀ ਹੇ ਸਤਿਗੁਰ ਸਭ ਮਤ ਗੁਣ ਖਾਨੇ ਹੇ ਸਤਿਗੁਰੂ ਸਾਰੀਆਂ ਮਤਾਂ ਦੇ ਇਹਨੇ ਮਤ ਪੋ ਸ਼ਾਸਤਰ ਪੜੇ ਇਹਨੇ ਮਤ ਜੀਤੇ ਪ੍ਰਗੜੇ ਇਹਨਾ ਮਤ ਪੋ ਦੇਸ ਰਜਾਏ ਇਸ ਤਰ੍ਹਾਂ ਦੀ ਵੀ ਇਹ ਕੋਈ ਬਹੁਤੀ ਬਸ ਨਹੀਂ ਹੈ ਵੀ ਵੇ ਸ਼ਾਸਤਰ ਪੜ੍ਹ ਲਏ ਇਹ ਵੀ ਮੈਨੂੰ ਬੜੇ ਬੜੇ ਜਿਹੜੇ ਗੜ੍ਹ ਕਿਲੇ ਜਿੱਤ ਲਿਆ ਕਰਨ ਨਾਲ ਇਸ ਤਰ੍ਹਾਂ ਨੇ ਵੀ ਉਹ ਵੀ ਬਹੁਤੇ ਲੋਕਾਂ ਨੂੰ ਖੁਸ਼ ਕਰਾ ਲਿਆ ਬਹੁਤਾ ਧਨ ਇਕੱਠਾ ਕਰ ਲਿਆ ਉਹ ਇਸ ਕਰਕੇ ਦਰਬ ਕਮਾਵਨ ਲੋਕ ਰਿਝਾਵਨ ਬੇਸਵਾ ਵੀ ਪ੍ਰਧਾਨ ਵੀ ਧਨ ਕਮਾ ਲਿਆ ਲੋਕਾਂ ਨੂੰ ਖੁਸ਼ ਕਰ ਲਿਆ ਇਹਦੇ ਵਿੱਚ ਤਾਂ ਪ੍ਰਧਾਨ ਵੀ ਬੇਸਵਾ ਵੀ ਮੁੱਖ ਹੈ ਤੇਰੇ ਖਾੜੇ ਲਾ ਕੇ ਨੱਚ ਟੱਪ ਕੇ ਕੁਛ ਕਰ ਲੈਂਦੀ ਹੈ ਅਤੇ ਧਨ ਵੀ ਬਥੇਰਾ ਕਮਾ ਲੈਂਦੀ ਹੈ ਉਹ ਇਹ ਕੋਈ ਖਾਸ ਮਤ ਨਹੀਂ ਇਸ ਤਰ੍ਹਾਂ ਕਹਿੰਦੇ ਜਿਹੜੇ ਕੋਈ ਹੇ ਸਤਿਗੁਰੂ ਤੁਸੀਂ ਮਹਾਰਾਜ ਸਾਰੀਆਂ ਮਤਾਂ ਦੇ ਖਾਣ ਹੋ ਤੇ ਸਾਰੇ ਗੁਣਾਂ ਦੀ ਖਾਣ ਹੋ ਮਹਾਨ ਤੁਮਰੇ ਪ੍ਰੇਮ ਬਿਨਾ ਕੁਛ ਆਨ ਮੈਨੂੰ ਤਾਂ ਮਹਾਰਾਜ ਤੁਹਾਡੇ ਪ੍ਰੇਮ ਤੋਂ ਬਗੈਰ ਹੋਰ ਕੁਛ ਆਉਂਦਾ ਹੀ ਨਹੀਂ ਹੈ ਮੈਂ ਨਹਿ ਜਾਣਤ ਕਹਾਂ ਬਖਾਨ ਤਾਂ ਬਿਲਕੁਲ ਜਾਣਦਾ ਹੀ ਨਹੀਂ ਸਮਝਦਾਰੀ ਵੀ ਕੀ ਉੱਥੇ ਆਖਣਾ ਹੈ ਕੀ ਕਹਿਣਾ ਸਭਾ ਵਿੱਚ ਗਾਇਤਰੀ ਸਤ ਸਿਮਰਤ ਪਾਠ ਗਾਇਤਰੀ ਮੰਤਰ ਪੜ੍ਹਨਾ ਹੁੰਦਾ ਹੈ ਵੇਦ ਤੇ ਸਿਮਰਤੀਆਂ ਦਾ ਜਿਹੜਾ ਸਾਰ ਸਿਧਾਂਤ ਹੈ ਤਤ ਹੈ ਪਠੇ ਨ ਕਬਹੂੰ ਕਰੇ ਵਿਚਾਰ ਜ਼ਿੰਦਗੀ ਵਿੱਚ ਕਦੇ ਪੜ੍ਹੇ ਨਾ ਇਹਨਾਂ ਦੇ ਇਹਨਾਂ ਦਾ ਕੋਈ ਵਿਚਾਰ ਜਾਰੀ ਕੀਤਾ ਹੈ ਆਗਿਆ ਤੁਮਰੀ ਕੇ ਅਨੁਸਾਰ। ਫਿਰ ਵੀ ਮੈਂ ਮਹਾਰਾਜ ਤੁਹਾਡੀ ਆਗਿਆ ਦੇ ਅਨੁਸਾਰ ਹਾਂ। ਮੈਂ ਬੋਲਾਂ ਸੰਗ ਹੋਏ ਹਜ਼ਾਰ, ਉਹਨਾਂ ਨਾਲ ਵੀ ਬੋਲਾਂਗਾ ਭਾਵੇਂ ਅੱਗਿਓਂ ਹਜ਼ਾਰਾਂ ਹੋਣ ਵਿਦਵਾਨ। ਬਿਰਧ ਲਾਜ ਤੁਮਕੋ ਸਭ ਹੈ, ਇਸੇ ਤਰ੍ਹਾਂ ਸਾਡੀ ਰੱਖਿਆ ਕਰਨੀ ਇਹਦਾ ਵੀ ਬਿਰਧ ਤੁਹਾਨੂੰ ਹੀ ਹੈ। ਸਾਡੀ ਉੱਥੇ ਇੱਜ਼ਤ ਅਵਰੋਹ ਰੱਖਣੀ ਇਹ ਤੁਹਾਨੂੰ ਹੀ ਹੈ। ਸਭ ਕਿਸ ਬਿਰਧ ਬਾਣੀ ਦੀ ਲਾਜ ਤੁਹਾਨੂੰ ਹੈ। ਹਮਰੋ ਨਾਮ ਨਾ ਕੋਊ ਕਹੈ, ਸਾਡਾ ਨਾਮ ਤਾਂ ਕਿਸੇ ਨੇ ਕਹਿਣਾ ਨਹੀਂ ਹੈ, ਤੁਹਾਡਾ ਨਾਮ ਹੀ ਲੱਜਣਾ ਵੀ ਹੈ। ਗੁਰੂ ਅਮਰਦਾਸ ਸਾਹਿਬ ਜੀ ਕੋਲੋਂ ਐਸੀ ਨੂੰ ਗੱਲ ਨਹੀਂ ਆਈ, ਜੇ ਸਾਨੂੰ ਕੋਈ ਕਹੀ ਜਾਏ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈ। ਇਮ ਬੇਨਤੀ ਸੁਣ ਸਰੋਣ ਕਿਰਪਾਲ, ਇਸ ਤਰ੍ਹਾਂ ਬੇਨਤੀ ਸੁਣ ਕੇ ਕਿਰਪਾਲੂ ਦਿਆਲੂ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਦ੍ਰਿਸ਼ਟ ਪਿਖ ਕੈ ਤਿਸ ਕਾਲ, ਨਿਮਰਤਾ ਗਰੀਬੀ ਦੇ ਬਚਨ ਕੇ ਮੇਹਰ ਦੀ ਨਿਗਾਹ ਨਾਲ ਸਵੇਰੇ ਦੇਖਿਆ ਇਹਨਾਂ ਵੱਲੀ। ਸਤਿਗੁਰ ਕਹਿਓ ਭਲੇ ਸਮਝਾਏ, ਨਿਗਾਹ ਤੋਂ ਬਾਅਦ ਫਿਰ ਸਤਿਗੁਰੂ ਨੇ ਚੰਗੀ ਤਰ੍ਹਾਂ ਸਮਝਾ ਬੁਝਾ ਕੇ ਕਿਹਾ ਇਹਨਾਂ ਨੂੰ, ਹੇ ਸੁਤ ਤ੍ਰਾਸ ਨਾ ਕੀਜਹਿ ਕਾਏ, ਸਾਡੇ ਪੁੱਤਰ ਦੇ ਸਮਾਨ ਪਾਤਸ਼ਾਹ ਦੀ ਸਭਾ ਵਿੱਚ ਜਾ ਕੇ ਕਿਸੇ ਤਰ੍ਹਾਂ ਕੋਈ ਡਰ ਨਹੀਂ ਕਰਨਾ ਹੈ। ਨਿਜ ਭੁਜ ਪਿਖੋ ਦਾਹਿਨੀ ਜਬੈ, ਸਵੇਰੇ ਤੁਸੀਂ ਆਪਣੀ ਖੱਬੀ ਤਰਫ ਬਾਂਹਦੇ ਤਰਫ ਨੂੰ ਵੇਖੋਗੇ, ਸਭਾ ਬਿਖੈ ਪੁਰ ਆਵਹ ਸਭੈ, ਪਾਤਸ਼ਾਹ ਦੀ ਸਭਾ ਦੇ ਵਿੱਚ ਤੁਹਾਨੂੰ ਸਭ ਕੁਛ ਹੀ ਸਫਰ ਨੂੰ ਆਏਗਾ, ਜਿੰਨੀਆਂ ਗਿਆਨ ਵਿਦਿਆਵਾਂ ਤੁਹਾਨੂੰ ਅੰਦਰ ਹੀ ਹੋਏ ਆਉਣਗੀਆਂ। ਚਾਰਹ ਵੇਦ ਭੇਦ ਕੋ ਪਾਵਹਿ, ਸੱਜੇ ਤਰਫ ਵੱਲੋਂ ਬੁੱਕ ਕੋਗੇ ਚਾਰੇ ਵੇਦਾਂ ਦਾ ਜਿਹੜਾ ਭੇਦ ਹੈ ਪਾ ਲਵੋਗੇ। ਖੱਟ ਸ਼ਾਸਤਰ ਵਕਤਾ ਹੋਏ ਜਾਵਹਿ, ਛੇ ਸ਼ਾਸਤਰ ਸਾਖ ਨਿਆਏ ਹੈ ਇਹਨਾਂ ਸਾਰਿਆਂ ਦੇ, ਤੁਸੀਂ ਕਹਿੰਦੇ ਕਥਨ ਕਰਨ ਵਾਲੇ ਹੋ ਜਾਵੋਗੇ। ਅਪਰ ਜੇ ਉਕਤ ਜੁਕਤ ਸਭ ਹੋਏ, ਹੋਰ ਜਿਹੜੀਆਂ ਕਹਿੰਦੇ ਤਰ੍ਹਾਂ ਤਰ੍ਹਾਂ ਦੀਆਂ ਜੁਗਤੀਆਂ ਦੇ ਨਾਲ ਉਕਤ ਕੀ ਕਥਨ ਕਰਨਾ ਹੈ ਇਹ ਸਭ ਤੁਹਾਨੂੰ ਹੋਇਆ ਵੇਗਾ। ਸਾਰ ਪੁਰਾਣ ਕੋ ਲਖ ਸੋਏ, ਜਿਹੜੇ 18 ਪੁਰਾਣ 18 ਪੁਰਾਣ ਉਹਨਾਂ ਦਾ ਵੀ ਸਾਰ ਸਿਧਾਂਤ ਤੁਸੀਂ ਕਹਿੰਦੇ ਲਖ ਲਾਓਗੇ ਤੁਹਾਨੂੰ ਹੋਇਆ ਵੇਗਾ। ਨਿਰਭੈ ਸਭ ਮੈਂ ਕਹੀ ਹੈ ਬਾਣੀ, ਇਸ ਕਰਕੇ ਨਿਰਭੈ ਹੋ ਕੇ ਸਾਰਿਆਂ ਵਿੱਚ ਹੀ ਤੁਸੀਂ ਗੁਰੂ ਘਰ ਦੇ ਉਚਤਾ ਵਾਸਤੇ ਕੋਈ ਬਚਨ ਬਾਣੀ ਕਹਿ ਦੇ। ਹੇ ਸੁਤ ਪ੍ਰਾਪਤ ਵਿਜੈ ਮਹਾਨੀ, ਸਾਡੇ ਪੁੱਤਰ ਦੇ ਵਾਂਗ ਰਾਮਦਾਸ ਉੱਥੇ ਮਹਾਨ ਜਿੱਤ ਪ੍ਰਾਪਤ ਹੋਵੇਗੀ। ਸ਼ਾਸਤਰਨ ਕੇ ਕਰਤਾ ਜੋਏ, ਜਿਹੜੇ ਦੁਨੀਆਂ ਦੇ ਕਰਤੇ ਸ਼ਾਸਤਰਾਂ ਦੇ ਬਣਾਉਣ ਵਾਲੇ ਹੈ, ਵਿਦਾਂਤ ਦਾ ਵਿਆਸ ਹੈ, ਨਿਆਇ ਦਾ ਗੌਤਮ ਹੈ, ਇਸ ਤਰ੍ਹਾਂ ਪਤੰਜਲ ਦਾ ਕਣਾਦਾਨ ਮੁਖੀ ਹੈ, ਜਿਹੜੇ ਸ਼ਾਸਤਰਾਂ ਦੇ ਕਰਤੇ ਬਣਾਉਣ ਵਾਲੇ ਹਨ। ਗੱਲਬਾਤ ਕਹਿ ਕਰ ਸਕਣ, ਉਹ ਕਹਿੰਦੀ ਸਮਰੱਥ ਨਹੀਂ ਹੋਊਗਾ, ਜਿਹੜੇ 6 ਸ਼ਾਸਤਰਾਂ ਦੇ ਬਣਾਉਣ ਵਾਲੇ ਉਹ ਵੀ ਤੁਹਾਡੇ ਨਾਲ ਗੱਲ ਨਹੀਂ ਕਰ ਸਕਣਗੇ। ਇਹੋ ਨਰ ਬੱਪਰਨ ਕੀ ਕਿਆ ਗਿਣਤੀ, ਜਿਹੜੇ ਉੱਥੇ ਪਾਤਸ਼ਾਹ ਦੀ ਸਭਾ ਵਿੱਚ ਵਿਚਾਰੇ ਜੇ ਮਨੁੱਖ ਗਏ ਹੈ ਮੂੰਹ ਚੁੱਕੇ ਉਹਨਾਂ ਦੀ ਕੀ ਗਿਣਤੀ ਹੈ। ਸਰਬ ਸੁਰਾਸਰ ਠਾਨਹਿ ਬਿਨਤੀ, ਕਹਿੰਦੇ 33 ਕਰੋੜ ਦੇਵਤੇ ਹੋਰ ਜਿਹੜੇ ਦੈਂਤ ਰਾਖਸ਼ ਸਭ ਤੁਹਾਡੇ ਅੱਗੇ ਬੇਨਤੀਆਂ ਕਰਨਗੇ। ਇਮ ਸੁਨ ਬਾਕਨ ਧਰਿਓ ਭਰੋਸਾ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਸੁਣ ਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਭਰੋਸਾ ਯਕੀਨ ਧਾਰ ਲਿਆ। ਕਰ ਬੰਧਨ ਕੋ ਚੱਲੇ ਅਦੋਸ਼ਾ, ਸੇਵੜੇ ਦੋਸ਼ਾਂ ਤੋਂ ਰਹਿਤ ਜੋ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਨੂੰ ਮੱਥਾ ਟੇਕ ਕੇ ਚੱਲ ਪਏ ਲਾਹੌਰ ਵੱਲ ਨੂੰ। ਲਵਪੁਰ ਆਪਣੇ ਗ੍ਰਹਿ ਮਹਿ ਗਏ, ਲਾਹੌਰ ਵਿੱਚ ਜਿੱਥੇ ਚੂਨਾ ਮੰਡੀ ਵਿੱਚ ਆਪ ਜੀ ਦਾ ਅਵਤਾਰ ਅਸਥਾਨ ਵਾਲਾ ਘਰ ਹੈ ਉੱਥੇ ਚਲੇ ਗਏ। ਉੱਥੇ ਪਰਾਤ ਤਹਿ ਜਾਵਤ ਪਏ, ਅੰਮ੍ਰਿਤ ਵੇਲੇ ਉੱਠੇ ਹਨ ਤੇ ਸਭਾ ਦੇ ਵਿੱਚ ਚਲੇ ਗਏ ਆਪ ਜੀ। ਸੁਣ ਅਕਬਰ ਨੇ ਸਰਬ ਹਕਾਰੇ, ਪਾਤਸ਼ਾਹ ਨੇ ਸੁਣਿਆ ਵੀ ਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਰਾਮਦਾਸ ਜੀ ਆ ਗਏ, ਇਹ ਸੁਣ ਕੇ ਸਵੇਰੇ ਇਹਨੇ ਸਾਰੇ ਸਦ ਲਏ ਹਨ ਬ੍ਰਾਹਮਣ ਤੇ ਖੱਤਰੀ, ਤਿਜ ਖੱਤਰੀ ਪਹੁੰਚੇ ਤਬ ਸਾਰੇ, ਸਿਹੜੇ ਬ੍ਰਾਹਮਣ ਤੇ ਖੱਤਰੀ ਸਾਰੇ ਪਹੁੰਚ ਗਏ ਸਭਾ ਵਿੱਚ। ਅਪਰ ਲੋਕ ਅਰ ਸਭ ਉਮਵਾਰ ਉਮਰਾਵ, ਹੋਰ ਜਿੰਨੇ ਪ੍ਰਜਾ ਦੇ ਲੋਕ ਸੀ ਤੇ ਪਾਤਸ਼ਾਹ ਦੇ ਉਮਰਾਵ ਅਹਿਲਕਾਰ ਵਗੈਰਾ ਸਨ, ਮਿਲ ਇਕੱਠੇ ਹੋਏ ਤਿਸ ਥਾਂ, ਸਾਰੇ ਮਿਲ ਜੁੜ ਕੇ ਉਸ ਥਾਂ ਤੇ ਇਕੱਠਿਆਂ ਹੋ ਗਏ, ਇਕੱਤਰ ਹੋ ਗਏ। ਸਭਨ ਸੰਗ ਅਕਬਰ ਨੇ ਕਹਿਓ, ਖੱਤਰੀ ਬ੍ਰਾਹਮਣ ਆਏ ਸੀ ਸਾਰਿਆਂ ਦੇ ਸਾਥ, ਅਕਬਰ ਪਾਤਸ਼ਾਹ ਨੇ ਕਿਹਾ, ਕੌਣ ਖੋਟ ਇਨ ਮਹਿ ਤੁਮ ਲਹਿਓ, ਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਆਏ ਹੈ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਵੱਲ, ਕਿਹੜਾ ਖੋਟਪਣਾ ਤੁਸੀਂ ਵੀ ਵੇਖਿਆ ਜਾਣਿਆ ਹੈ, ਜਿਸ ਪਰ ਕਰ ਪੁਕਾਰ ਸਭ ਆਏ, ਜਿਸ ਉੱਪਰ ਤੁਸੀਂ ਖੋਟਪਣਾ ਦੇਖ ਕੇ ਸਾਰੇ ਪ੍ਰਕਾਰ ਕਰਨ ਲਈ ਫਰਿਆਦ ਕਰਨ ਲਈ ਆ ਗਏ ਹੋ, ਆਪਣੋ ਧਰਮ ਕਹੋ ਸਮਝਾਏ, ਖੱਤਰੀ ਬ੍ਰਾਹਮਣੋ ਆਪੋ ਆਪਣਾ ਜਿਹੜਾ ਧਰਮ ਹੈ ਸਭਾ ਵਿੱਚ ਸਾਨੂੰ ਸਾਰਿਆਂ ਨੂੰ ਸਮਝਾ ਕੇ ਕਹੋ। ਤਿਜ ਖੱਤਰੀ ਪੰਡਤ ਵਿੱਚ ਕੇ, ਜਿਹੜੇ ਕੋਈ ਬ੍ਰਾਹਮਣ ਤੇ ਖੱਤਰੀ ਉਹਨਾਂ ਦੇ ਵਿੱਚੋਂ ਕੁਝ ਕੁ ਪੰਡਿਤ ਵਿਦਵਾਨ ਵੀ ਸਨ, ਪੜ੍ਹੇ ਲਿਖੇ ਸਨ। ਮਤ ਸਰ ਅਗਨੀ ਜਰਤ ਹੈ ਜੇਈ, ਜਿਹੜੇ ਈਰਖਾ ਰੂਪੀ ਅੱਗ ਨਾਲ ਕਹਿੰਦੇ ਸੜ ਮੱਚ ਰਹੇ ਸਨ। ਸੋ ਬੋਲੇ ਇਮ ਖੱਤਰੀ ਜਾਤ, ਉਹ ਅਕਬਰ ਪਾਤਸ਼ਾਹ ਦੇ ਸਾਥ ਬੋਲੇ, ਕਹਿੰਦੇ ਆ ਜਿਹੜੇ ਤੁਹਾਡੇ ਕੋਲ ਆਏ ਨਾ ਰਾਮਦਾਸ ਜੀ, ਇਹਨਾਂ ਦੀ ਵੀ ਖੱਤਰੀ ਜਾਤ ਹੈ, ਆਪਣੋ ਪੰਥ ਕਰਿਓ ਬਖਿਆਤ। ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਜਾ ਕੇ ਇਹਨਾਂ ਨੂੰ ਵੀ ਆਪਣਾ ਜਿਹੜਾ ਪੰਥ ਵੱਖਰੇ ਹੀ ਕਰ ਲਿਆ, ਰਸਤਾ ਵੱਖਰੇ ਹੀ ਕਰ ਲਿਆ ਪ੍ਰਗਟ। ਵੇਦ ਰੀਤ ਕੋ ਤਿਆਗਨ ਕਰਿਓ, ਰਾਮਦਾਸ ਜੀ ਖੱਤਰੀ ਇਹਨਾਂ ਨੇ ਵੇਦਾਂ ਦੀ ਰੀਤੀ ਦਾ ਬਿਲਕੁਲ ਹੀ ਤਿਆਗ ਕਰ ਦਿੱਤਾ ਹੋਇਆ। ਔਰੇ ਮਤ ਆਪਣੋ ਪਰ ਚਾਰਿਓ, ਪਾਤਸ਼ਾਹ ਰਾਮਦਾਸ ਜੀ ਨੇ ਵੀ ਆਪਣਾ ਜਿਹੜਾ ਮਤ ਹੈ ਹੋਰ ਹੀ ਧਾਰਨ ਕਰ ਲਿਆ, ਹੋਰ ਹੀ ਮਤ ਜਾਂ ਪ੍ਰਚਾਰ ਰਿਹਾ ਹੈ, ਫੈਲਾ ਰਹੇ ਹੈ। ਅਪਰ ਬਾਤ ਕੋ ਕਹਿਣੀ ਕਹਾ, ਪਾਤਸ਼ਾਹ ਕੋਲ ਹੋਰ ਗੱਲਬਾਤ ਇਹਨਾਂ ਨੂੰ ਤੁਹਾਨੂੰ ਕੀ ਕਹਿਣੀ ਹੈ। ਹਿੰਦੂ ਧਰਮ ਗਾਇਤਰੀ ਮਹਾ, ਜਿਹੜਾ ਹਿੰਦੂਆਂ ਦੇ ਧਰਮ ਵਾਲਾ ਹੁੰਦਾ, ਹਿੰਦੂਆਂ ਦੇ ਧਰਮ ਧਾਰਨੀ ਹੁੰਦਾ, ਉਹਦੇ ਲਈ ਗਾਇਤਰੀ ਮੰਤਰ ਪੜ੍ਹਨਾ ਜ਼ਰੂਰੀ ਹੁੰਦਾ। ਸੋ ਭੀ ਨਹਿ ਜਾਣਹਿ ਨਹਿ ਜਪੈ, ਜਿਹੜੇ ਆਏ ਨਾ ਰਾਮਦਾਸ ਲੈ ਗਾਇਤਰੀ ਮੰਤਰ ਨੀ ਜਾਣਦੇ, ਹੁਣ ਕਿਤੇ ਜਪਣਾ ਤਾਂ ਇਹਨਾਂ ਨੇ ਕੀ ਹੈ। ਗੁਰਬਾਣੀ ਕੁਛ ਔਰ ਹੈ ਥਪੈ, ਜਿਹੜੀ ਗੁਰਬਾਣੀ ਹੈ ਉਹਨੂੰ ਕੁਛ ਹੋਰ ਹੀ ਕਹਿੰਦੇ ਥੱਪੀ ਜਾਂਦੇ, ਕਹਿੰਦੇ ਧੁਰ ਕੀ ਬਾਣੀ ਹੈ, ਸੱਚ ਕੀ ਬਾਣੀ, ਅਕਾਲ ਗੁਰੂ ਬਾਣੀ, ਉਹ ਬਣਾਈ ਜਾਂਦੇ ਹਨ। ਤਬ ਅਕਬਰ ਨੇ ਇਨ ਦਿਸ਼ ਦੇਖਾ, ਬ੍ਰਾਹਮਣਾ ਖੱਤਰੀਆਂ ਤੋਂ ਇਸ ਤਰ੍ਹਾਂ ਦਾ ਪ੍ਰਸ਼ਨ ਜਾਂ ਸ਼ੰਕਾ ਤਰਕ ਜੀ ਸੁਣ ਕੇ ਉਸ ਵੇਲੇ ਅਕਬਰ ਪਾਤਸ਼ਾਹ ਨੇ ਗੁਰੂ ਰਾਮਦਾਸ ਸਾਹਿਬ ਜੀ ਤਰਫ ਦੇਖਿਆ, ਗਾਇਤਰੀ ਤੁਮ ਧਰਮ ਵਿਸ਼ੇਖਾ, ਰਾਮਦਾਸ ਜੀ ਤੁਸੀਂ ਖੱਤਰੀ ਹੋ, ਖੱਤਰੀਆਂ ਦਾ ਕਹਿੰਦੇ ਵਿਸ਼ੇਸ਼ ਕਰਕੇ ਗਾਇਤਰੀ ਮੰਤਰ ਦਾ ਜਾਪ ਕਰਨਾ ਜ਼ਰੂਰੀ ਹੁੰਦਾ, ਤੁਹਾਡਾ ਵਿਸ਼ੇਸ਼ ਧਰਮ ਹੈ। ਸੋ ਭੀ ਪਠੀ ਨਾ ਤੁਮਨੇ ਕੈਸੇ, ਦੇਖ ਲਓ ਇਹ ਤਰਕ ਕਰ ਰਹੇ ਹੈ, ਸ਼ੰਕਾ ਕਰ ਰਹੇ ਵੀ ਉਹ ਤੁਸੀਂ ਜਿਹੜੀ ਗਾਇਤਰੀ ਹੈ ਕਿਤੇ ਕਹਿੰਦੇ ਤੁਸੀਂ ਪੜ੍ਹਨੀ ਹੀ ਨਹੀਂ ਕੀਤੀ ਹੈ। ਹਿੰਦੂ ਧਰਮ ਖੱਤਰੀ ਕਿਮ ਹੈ ਸੇ, ਤੁਹਾਡਾ ਕਹਿੰਦੇ ਹਿੰਦੂਆਂ ਦਾ ਧਰਮ ਹੈ ਖੱਤਰੀ, ਫਿਰ ਤੁਸੀਂ ਕਿਵੇਂ ਹੋ ਜਦੋਂ ਤੁਸੀਂ ਗਾਇਤਰੀ ਨਹੀਂ ਪੜ੍ਹਨੀ ਜਾਣਦੇ। ਰਾਮਦਾਸ ਗੁਰ ਬਚਨ ਸੰਭਾਰਾ, ਅਕਬਰ ਦੇ ਕਹਿਣ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨੂੰ ਸੰਭਾਲਿਆ, ਚੇਤੇ ਕੀਤਾ। ਪੂਜਾ ਦਾਹਨੀ ਦਿਸ਼ਾ ਨਿਹਾਰਾ, ਉਸੇ ਵੇਲੇ ਆਪਣੀ ਜਿਹੜੀ ਸੱਜੀ ਬਾਂਹ ਉਹਦੀ ਤਰਫ ਨੂੰ ਆਪ ਜੀ ਨੇ ਤੱਕਿਆ ਹੈ। ਸਭ ਵਿਦਿਆ ਪ੍ਰਾਪਤ ਭੀ ਐਸੇ, ਜਦੋਂ ਸੱਜੇ ਤਰਫ ਨੂੰ ਚੱਕ ਸਭ ਤਰ੍ਹਾਂ ਦੀ ਵਿਦਿਆ ਇਸ ਤਰ੍ਹਾਂ ਪ੍ਰਾਪਤ ਹੋਈ। ਚਿਰੰਕਾਲ ਪਠ ਪਾਵਹਿ ਜੈਸੇ, ਇਸ ਤਰ੍ਹਾਂ ਕੋਈ ਵਿਦਿਆਰਥੀ ਬਣ ਕੇ ਬਹੁਤ ਸਮੇਂ ਤੱਕ ਪੜ੍ਹ ਕੇ ਕੋਈ ਪ੍ਰਾਪਤ ਕਰਦਾ ਹੁੰਦਾ ਵਿਦਿਆ। ਬੋਲੇ ਰਾਮਦਾਸ ਸੰਗ ਸ਼ਾਹੂ, ਉਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਅਕਬਰ ਪਾਤਸ਼ਾਹ ਦੇ ਸਾਥ ਬੋਲੇ ਨੇ, ਪਠ ਹੈ ਗਾਇਤਰੀ ਹਮ ਤੁਮ ਪਾਹੂ, ਇਹ ਪਾਤਸ਼ਾਹ ਜੀ ਅਸੀਂ ਤੁਹਾਡੇ ਕੋਲ ਹੁਣ ਜੇ ਸਭਾ ਦੇ ਵਿੱਚ ਗਾਇਤਰੀ ਮੰਤਰ ਪੜ੍ਹ ਦਈਏ, ਅਰਥ ਸਮੇਤ ਸੁਣਾਵਹਿ ਸਾਰੀ, ਸਾਰੀ ਅਸੀਂ ਅਰਥਾਂ ਸਮੇਤ ਵੀ ਸੁਣਾ ਦੇ ਦੇਵਾਂ ਜੋ ਆਸ਼ੇ ਹੈ ਤਾਹ ਮਝਾਰੀ। ਗਾਇਤਰੀ ਮੰਤਰ ਦੇ ਵਿੱਚ ਕਹਿੰਦੇ ਆਸ਼ਾ ਹੈ ਸਿਧਾਂਤ ਹੈ ਉਹ ਸਾਰਾ ਹੀ ਸਭ ਕੇ ਬੀਚ ਪਾਠ ਤਿਸ ਪੜੇ ਸਾਰਿਆਂ ਦੇ ਵਿਚਕਾਰ ਹੀ ਇਹ ਜਿਹੜਾ ਗਾਇਤਰੀ ਮੰਤਰ ਦਾ ਪਾਠ ਅਸੀਂ ਪੜ ਦੇਵਾਂਗੇ। ਪਾਪ ਪੁੰਨ ਸਭ ਇਨ ਸਿਰ ਚੜੇ ਉਹ ਜਿਹੜੇ ਵੀ ਖਤਰੀ ਬ੍ਰਾਹਮਣ ਆ ਇਹ ਕਹਿ ਰਹੇ ਵੀ ਇਹਨਾਂ ਨੂੰ ਗਾਇਤਰੀ ਮੰਤਰ ਨਹੀਂ ਆਉਂਦਾ ਜਿਹੜਾ ਕੋਈ ਪਾਪ ਪੁੰਨ ਗਾਇਤਰੀ ਮੰਤਰ ਦਾ ਪੜਦਾ ਇਹਨਾਂ ਦੇ ਸਿਰ ਚੜੇਗਾ। ਭਾਵ ਜਿਹੜੇ ਕੋਈ ਸੁਧਰ ਲੋਕ ਹੈ ਉਹਨਾਂ ਦੇ ਵਿੱਚ ਵੀ ਗਾਇਤਰੀ ਮੰਤਰ ਪੜ੍ਹ ਕੇ ਨਹੀਂ ਉੱਚੀ ਆਵਾਜ਼ ਹੋਣਾ ਚਾਹੀਦਾ। ਉਹਨਾਂ ਦੇ ਵੀ ਇਹ ਵਿਧਾਨ ਹੈ ਵੀ ਜਿਹੜਾ ਗਾਇਤਰੀ ਮੰਤਰ ਦਾ ਪਾਠ ਹੈ ਉਹ ਗੋਤ ਹੋ ਕੇ ਜਪਣਾ ਹੈ, ਮੂੰਹ ਵਿੱਚ ਹੀ ਬੋਲਣਾ, ਕਿਸੇ ਨੂੰ ਸੁਣਾਉਣਾ ਨਹੀਂ ਹੈ। ਗੁਰੂ ਕਰਗੀਧਰ ਜੀ ਨੇ ਗੋਤ ਹੋ ਕੇ ਗਾਇਤਰੀ ਕੋ ਜਾਪ ਜਪਿਓ, ਇਸ ਤਰ੍ਹਾਂ ਗੋਤ ਰੂਪ ਦੇ ਵਿੱਚ ਗਾਇਤਰੀ ਦਾ ਜਾਪ ਜਪਿਆ ਵੀ ਇਸ ਤਰ੍ਹਾਂ ਜਿਹੜੇ ਹੁਣ ਅਸੀਂ ਹੈ ਤਾਂ ਇਹ ਨਾ ਵੀ ਗਾਇਤਰੀ ਨੂੰ ਗੁਪਤ ਪੜ੍ਹਨਾ, ਕਿਸੇ ਨੂੰ ਸੁਣਾਉਣਾ ਨਹੀਂ ਹੈ। ਦੂਜਾ ਜਿੱਥੇ ਸੂਦਰ ਇਕੱਠੇ ਹੋਏ ਹੋਣ, ਨੀਚ ਇਕੱਠੇ ਹੋਏ, ਉੱਥੇ ਨਹੀਂ ਗਾਇਤਰੀ ਪੜ੍ਹ ਕੇ ਸੁਣਾਉਣੀ। ਹੁਣ ਇੱਥੇ ਸਿਮਲੇਸ਼ਾਂ ਦੀ ਸਭਾ ਹੈ, ਸਾਰੇ ਬੈਠੇ ਹੈ। ਦੂਜਾ ਵੀ ਹੁਣ ਅਸੀਂ ਉੱਚੀ ਆਵਾਜ਼ ਨਾਲ ਸੁਣਾਵਾਂਗੇ, ਇਹਦਾ ਵੀ ਜਿਹੜਾ ਦੋਸ਼ ਪਾਉ ਕੀਰੇ ਸਿਰ ਚੜੇਗਾ। ਇਮ ਕਹਿ ਧੁਨ ਕੀਨਸ ਇਸ ਭਾਂਤ। ਬ੍ਰਾਹਮਣਾ ਖੱਤਰੀਆਂ ਨੇ ਕਿਹਾ ਜੀ ਸਾਡੇ ਸਿਰ ਚੜਦੇ ਪਰ ਇਹਨਾਂ ਨੂੰ ਸੁਣਾਉਣਾ ਚਾਹੀਦਾ। ਉਸ ਵੇਲੇ ਆਪ ਜੀ ਨੇ ਕਹਿੰਦੇ ਉੱਚੀ ਆਵਾਜ਼ ਨਾਲ ਇਹ ਧੁਨੀ ਜੀ ਕੀਤੀ ਹੈ। ਸਕਲ ਅਰਥ ਕੋ ਕਹਿ ਬਖਿਆਤ। ਸਾਰਾ ਜਿਹੜਾ ਗਾਇਤਰੀ ਮੰਤਰ ਦਾ ਪ੍ਰਗਟੀ ਕਹਿੰਦੇ ਉਹ ਅਰਥ ਕਹਿ ਦਿੱਤਾ ਹੈ। ਓਅੰਕਾਰ ਉਚਾਰਨ ਕਰਿਓ, ਇਸ ਤਰ੍ਹਾਂ ਜਾਣੀ ਗਾਇਤਰੀ ਮੰਤਰ ਪੜ੍ਹ ਦਿੱਤਾ ਉੱਚੀ ਆਵਾਜ਼ ਨਾਲ, ਫਿਰ ਉਸ ਤੋਂ ਬਾਅਦ ਉਹਦੇ ਅਰਥ ਵੀ ਚੰਗੀ ਤਰ੍ਹਾਂ ਸਮਝਾ ਦਿੱਤੇ। ਫਿਰ ਨਾਲ ਕਿਹਾ ਵੀ ਇਹ ਤਾਂ ਇਹ ਹਿੰਦੂਆਂ ਦੀ ਗਾਇਤਰੀ ਦਾ ਮੰਤਰ, ਇਹ ਸੁਣਾ ਦਿੱਤਾ ਅਰਥਾਂ ਸਵੇਰ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਗਾਇਤਰੀ ਮੰਤਰ ਇਹ ਹੈ ਮੂਲ ਮੰਤਰ। ਉਹ ਕਹਿੰਦੇ ਇਸ ਤਰ੍ਹਾਂ ਇੱਕ ਓਅੰਕਾਰ ਉਚਾਰਨ ਕੀ ਹੈ ਆਪ ਜੀ ਨੇ। ਸੁਨ ਧੁਨ ਵਾਯੂ ਗਮਨਤ ਥਿਰਿਓ, ਓਅੰਕਾਰ ਦੀ ਜਿਹੜੀ ਧੁਨ ਹੈ ਨਾ ਉਹਨੂੰ ਜਦੋਂ ਆਪ ਜੀ ਨੇ ਉਚਾਰਨ ਕੀਤਾ ਉਸ ਧੁਨੀ ਨੂੰ ਆਵਾਜ਼ ਨੂੰ ਸੁਣ ਕੇ ਹਵਾ ਵੀ ਖੜ ਗਈ ਹੈ, ਚੱਲਣ ਟਿਕ ਗਈ ਹੈ। ਪਾਥਰ ਮਿਦਲ ਤਹਾਂ ਹੋਏ ਗਏ, ਉਹ ਜਿਹੜੇ ਉੱਥੇ ਪੱਥਰ ਪਿਆ ਸੀ ਸੰਖ ਮਰਮਰ ਜੀ ਪਈ ਹੈ, ਸਾਰੇ ਕਹਿੰਦੇ ਉਹ ਵੀ ਬੜੇ ਕੋਮਲ ਨਰਮ ਹੋ ਗਏ। ਸੁਣ ਸਭ ਲੋਕ ਬਿਸਮਤੇ ਪਏ, ਇਸ ਤਰ੍ਹਾਂ ਗੁਰਮਾਨ ਗੁਰੂ ਘਰ ਦਾ ਮੂਲ ਮੰਤਰ ਸੁਣ ਕੇ ਕਹਿੰਦੇ ਸਾਰੇ ਚਰਜੇ ਹੋ ਗਏ। ਦ੍ਰਵਿਓ ਨਾ ਦ੍ਰਵਿਓ ਸੋ ਮਨ ਸਭ ਕੋ ਤਿਸ ਕਾਲ। ਜਿੰਨੇ ਸਭਾ ਵਿੱਚ ਬੈਠੇ ਸੀ ਸਾਰਿਆਂ ਦਾ ਜਿਹੜਾ ਮਨ ਹੈ ਕਹਿੰਦੇ ਢਲ ਗਿਆ ਹੈ, ਕੋਮਲ ਹੋ ਗਿਆ। ਟੂਸ਼ਨ ਪੰਡਿਤ ਕੀਨ ਵਿਸਾਲ, ਜਿਹੜੇ ਬੜੇ ਬੜੇ ਪੰਡਿਤ ਹੈ ਉਹ ਸਾਰੇ ਕਹਿੰਦੇ ਚੁੱਪ ਹੋ ਗਏ ਹਨ। ਸੀਤਲ ਹਿਰਦੈ ਭਏ ਸਭ ਕੇਰ, ਐਸੇ ਮੂਲ ਮੰਤਰ ਦੀ ਕਲਾ ਵਰਤੀ ਹੈ, ਸਾਰਿਆਂ ਦੇ ਅੰਦਰ ਈਰਖਾ ਦੀ ਅੱਗ ਨਿਕਲ ਗਈ ਹੈ, ਸਭ ਦੇ ਮਨ ਠੰਡੇ ਹੋ ਗਏ। ਪ੍ਰਗਟੀ ਪ੍ਰੀਤ ਰਹੇ ਮੁਖ ਹੇਰ, ਦੇ ਅੰਦਰ ਪ੍ਰੀਤੀ ਪ੍ਰਗਟ ਹੋ ਰਹੀ ਹੈ, ਗੁਰੂ ਰਾਮਦਾਸ ਦੇ ਮੂੰਹ ਨੂੰ ਹੀ ਵੇਖਦੇ ਰਹਿ ਗਏ। ਅਚਰ ਚਰੈ ਚਰ ਅਚਰ ਭਏ ਜਬ, ਅਚਰ ਨਹੀਂ ਚੱਲਦੇ ਸੀ ਉਹ ਚਰੇ ਚੱਲ ਪਏ ਹਨ, ਜਿਹੜੇ ਚੱਲਦੇ ਸੀ ਉਹ ਚਰ ਹੋ ਨਾ ਚੱਲਣ ਵਾਲੇ ਹੋ ਗਏ, ਉਹ ਜੜ ਹੋ ਗਏ ਹੈ। ਕਿਆ ਗਿਣਤੀ ਨਰ ਬਪਰਨ ਕੀ ਤਬ, ਮਨੁੱਖ ਵਿਚਾਰਿਆਂ ਦੀ ਕਿਹੜੀ ਗਿਣਤੀ ਹੈ ਵੀ ਉਹ ਕੋਈ ਹਿਲਜੁਲ ਜੋਗਣ ਹੋ ਗਏ, ਉਹ ਵੀ ਬਸ ਹੁਣ ਮਨੀ ਹੋ ਗਏ ਹਨ। ਅਕਬਰ ਅਤ ਪ੍ਰਸੰਨ ਹੋਏ ਗਏ, ਇਸ ਤਰ੍ਹਾਂ ਮੂਲ ਮੰਤਰ ਦਾ ਪਾਠ ਤੇ ਕਲਾ ਵਰਤੀ ਹੋਈ ਵੇਖ ਕੇ ਪਾਤਸ਼ਾਹ ਅਕਬਰ ਬੜਾ ਪ੍ਰਸੰਨ ਹੋ ਗਿਆ। ਸੁਣ ਨਿਸ ਨਾਏ ਬਖਾਨਤ ਪਾਇਓ, ਸੁਣ ਸੁਣਾਏ ਸਭਨ ਸੁਣਾਏ ਸਭਨ ਸੁਣਾਏ ਬਖਾਨਤ ਪਾਇਓ, ਸਾਰੇ ਖੱਤਰੀ ਬ੍ਰਾਹਮਣਾਂ ਨੂੰ ਸੁਣਾ ਕੇ ਇਸ ਤਰ੍ਹਾਂ ਉਸਨੇ ਕਿਹਾ ਹੈ। ਪਰਮੇਸ਼ਰ ਦਰਵੇਸ਼ ਜੇ ਦੋ, ਕਹਿੰਦੇ ਉਹ ਕਾਜੀਓ ਬ੍ਰਾਹਮਣੋ ਖੱਤਰੀਓ ਜਿਹੜੇ ਪਰਮੇਸ਼ਰ ਦੇ ਕਹਿੰਦੇ ਦਰਵੇਸ਼ ਹੁੰਦੇ ਹੈ। ਨਹੀਂ ਭੇਦ ਏਕੋ ਇਹ ਸੋ, ਦਰਵੇਸ਼ਾਂ ਵਿੱਚ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੁੰਦਾ, ਉਹ ਦੋਵੇਂ ਇੱਕੋ ਹੀ ਹੁੰਦੇ ਹੈ। ਇਨਕੋ ਸਮਤਾ ਤੁਮਹੋ ਤੁਮ ਹੋਏ ਨਾਹੀ। ਇਹ ਵੀ ਜਿਹੜੇ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ, ਪਰਮੇਸ਼ਰ ਦਰਵੇਸ਼, ਇਹਨਾਂ ਦੀ ਬਰਾਬਰੀ ਤੁਹਾਥੋਂ ਨੀ ਬ੍ਰਾਹਮਣਾ ਤੋਂ ਹੋ ਸਕਣੀ। ਇਹ ਸਾਚੇ ਤੁਮ ਮਿਥਿਆ ਮਾਹੀ। ਇਹ ਜੋ ਗੁਰੂ ਅਮਰਦਾਸ ਸਾਹਿਬ ਜੀ ਹੈ, ਉਹਨਾਂ ਵੱਲੋਂ ਇਹ ਆਏ ਰਾਮਦਾਸ ਜੀ ਸੱਚੇ ਹੈ, ਤੁਸੀਂ ਤੇਵੇਂ ਝੂਠੇ ਹੈ, ਝੂਠ ਵਿੱਚ ਫਸੇ ਹੋਏ ਹੋ। ਵੇਦ ਪੁਰਾਣ ਕਹਿਓ ਇਨ ਕਰਿਓ। ਆ ਵੇਦਾਂ ਪੁਰਾਣਾਂ ਵਿੱਚ ਜਿਵੇਂ ਕਿਹਾ ਉਹ ਇਹਨਾਂ ਨੇ ਪੂਰਾ ਪੂਰਾ ਕਰਿਆ ਹੈ। ਤੁਮ ਕਹਿਬੇ ਮਾਤਰ ਮੈਂ ਥਿਰਿਓ। ਇਹਨਾਂ ਨੇ ਜੋ ਕਿਹਾ ਸਾਰਸਦਾਂ ਦੇ ਤਮਲ ਕੀਤਾ, ਤੁਸੀਂ ਤਾਂ ਕਹਿਣ ਵਿੱਚ ਹੀ ਟਿਕੇ ਹੋ। ਐਵੋ ਆਤਮਾ ਬ੍ਰਹਮ ਤਤਮਸੀ, ਇਸ ਤਰ੍ਹਾਂ ਪ੍ਰਗਿਆਨ ਮਹਾਨੰਦ ਬ੍ਰਹਮ ਉਹ ਵੇਦ ਦੇ ਬਾਕ ਸੁਣ ਲਏ ਸੁਣ ਲਏ। ਧਾਰਨ ਕੋਈ ਹੈ ਨੀ, ਅਮਲ ਕੋਈ ਨੀ, ਇਹਨਾਂ ਦਾ ਧਾਰਨਾ ਅਮਲ ਹੈ। ਕਿਉਂ ਨਾ ਕਹੋ ਅਬ ਸਨਮੁਖ ਬਾਣੀ। ਵੀ ਰਾਮਦਾਸ ਜੀ ਹੁਣ ਖੜੋਤੇ ਇਹਨਾਂ ਦੇ ਸਾਹਮਣੇ, ਹੁਣ ਕਿਉਂ ਨੀ ਕੋਈ ਗੱਲ ਬਚਨ ਬਾਣੀ ਕਹਿੰਦੇ। ਅਰਥ ਸਹਿਤ ਗਾਇਤਰੀ ਬਖਾਨੀ। ਤੁਹਾਡੀ ਜਿਹੜੀ ਗਾਇਤਰੀ ਮੰਤਰ ਉਹਦਾ ਤਾਂ ਅਰਥਾਂ ਸਹਿਤ ਇਹਨਾਂ ਨੇ ਕਥਨ ਕਰ ਦਿੱਤਾ, ਤੇ ਗੁਰੂ ਨਾਨਕ ਸਾਹਿਬ ਦੇ ਗਾਇਤਰੀ ਦਾ ਵੀ ਇਹਨਾਂ ਨੇ ਨਿਰਣਾ ਕਰ ਦਿੱਤਾ। ਇਸ ਮਹਿ ਕਰੋ ਪ੍ਰਸ਼ਨ ਜੇ ਜਿਹੜਾ ਤੁਸੀਂ ਇਹਦੇ ਵਿੱਚ ਪ੍ਰਸ਼ਨ ਕਰਨਾ ਜਾਣਦੇ ਹੋ ਤੇ ਹੁਣ ਕਰੋ ਇਹਨਾਂ ਦੇ ਸਾਹਮਣੇ। ਨਾਹਿ ਤਾਂ ਅਬ ਬੰਧਨ ਕੋ ਠਾਨਾ। ਨਹੀਂ ਤਾਂ ਵੀ ਜਿੰਨੇ ਤੁਸੀਂ ਬ੍ਰਾਹਮਣ ਖੱਤਰੀ ਆਏ ਹੋ ਤੇ ਹੱਥ ਜੋੜ ਕੇ ਇਹਨਾਂ ਨੂੰ ਮੱਥਾ ਟੇਕੋ। ਪਿਖ ਅਕਬਰ ਕੋ ਤੇਜ ਵਿਸਾਲਾ। ਅਕਬਰ ਪਾਤਸ਼ਾਹ ਦਾ ਬੜਾ ਭਾਰੀ ਤੇਜ ਪ੍ਰਤਾਪ ਦੇਖ ਕੇ ਝੂਠੇ ਹੋਏ ਸਕਲ ਤੇ ਸਕਾਲਾ। ਜਿੰਨੇ ਖੱਤਰੀ ਬ੍ਰਾਹਮਣ ਸੀ ਸਾਰੇ ਕਹਿੰਦੇ ਝੂਠੇ ਹੋ ਗਏ ਉੱਥੇ। ਵਾਕ ਨਾ ਕਿਨਹੋ ਉਚਾਰਨ ਕੀਨਾ। ਹਾਂ, ਕਿਸੇ ਨੇ ਕਹਿੰਦੇ ਸਭਾ ਵਿੱਚ ਮੁੜ ਕੇ ਕੋਈ ਬਚਨ ਹੀ ਨਹੀਂ ਉਚਾਰਨ ਕੀਤਾ। ਉੱਠ ਸਭ ਨੇ ਘਰ ਮਾਰਗ ਲੀਨਾ। ਉੱਠ ਕਰਕੇ ਸਾਰਿਆਂ ਨੇ ਘਰ ਦਾ ਰਸਤਾ ਲਿਆ, ਘਰੋ ਘਰ ਨੂੰ ਤੁਰ ਗਏ ਨੇ। ਰਾਮਦਾਸ ਕੇ ਸੰਗ ਪਿਛਾਰੀ। ਤੇ ਜਦੋਂ ਇਹ ਬ੍ਰਾਹਮਣ ਖੱਤਰੀ ਚਲੇ ਗਏ, ਬਾਅਦ ਵਿੱਚ ਰਾਮਦਾਸ ਸਾਹਿਬ ਜੀ ਦੇ ਨਾਲ ਬਾਣੀ ਅਕਬਰ ਸਾਹ ਉਚਾਰੀ। ਅਕਬਰ ਪਾਤਸ਼ਾਹ ਨੇ ਇਸ ਤਰ੍ਹਾਂ ਦੇ ਬਚਨ ਕਹੇ ਹੈ। ਜਗ ਕੇ ਲੋਕ ਦੁੱਖ ਹੈ ਤੁਮ ਹੇਰ। ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿਣਾ ਮੇਰੇ ਵੱਲੋਂ, ਮਹਾਰਾਜ ਜਿਹੜੇ ਸੰਸਾਰ ਦੇ ਲੋਕ ਹੈ ਨਾ, ਇਹ ਤੁਹਾਨੂੰ ਦੇਖ ਦੇਖ ਕੇ ਔਖੇ ਹੁੰਦੇ, ਦੁਖੀ ਹੁੰਦੇ। ਅਨਕ ਭਾਂਤ ਕੀ ਨਿੰਦਾ ਟੇਰ। ਹਾਂ, ਅਸਲੀ ਸਿਧਾਂਤ ਨੂੰ ਤਾਂ ਜਾਣਦੇ ਨੀ, ਹੋਰ ਅਨੇਕਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੀਆਂ ਕਰਕੇ ਨਿੰਦਿਆ ਬੋਲਦੇ, ਨਿੰਦਿਆ ਕਰਦੇ। ਜਾਂ ਤੇ ਸਭ ਹਿੰਨ ਕੋ ਮਨ ਰੱਖਣ। ਇਸ ਕਰਕੇ ਉਪਰੋਂ ਉਪਰੋਂ ਮਹਾਰਾਜ ਇਹਨਾਂ ਲੋਕਾਂ ਦਾ ਮਨ ਜਾ ਰੱਖਣ ਵਾਸਤੇ। ਮਮ ਦਿਸ਼ਤੇ ਗੁਰ ਸੋ ਕਰ ਭਾਖਣ। ਰਾਮਦਾਸ ਸਾਹਿਬ ਜੀ ਮੇਰੀ ਤਰਫੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਤੁਸੀਂ ਉਹ ਕਹਿਣਾ। ਕਰਨ ਤੀਰਥਨ ਕੋ ਇਸ਼ਨਾਨ। ਤੀਰਥਨ ਯਾਤਰਾ ਕਰਨੀ ਤੇ ਇਸ਼ਨਾਨ ਕਰਨਾ। ਅੰਗੀਕਾਰ ਕਰੈ ਰੁਚਠਾਨ। ਇਸ ਤਰ੍ਹਾਂ ਅੰਗੀਕਾਰ ਗ੍ਰਹਿਣ ਕਰਨ ਰੁਚੀ ਨਾਲ ਭਾਵੇਂ ਉੱਥੇ ਜਾਣ ਤੇ ਇਸ ਤਰ੍ਹਾਂ ਇਹਨਾਂ ਦਾ ਉਹਨਾਂ ਦਾ ਪ੍ਰਤਾਪ ਹੋਰ ਫੈਲੇਗਾ, ਇਹਨਾਂ ਦੇ ਅੰਦਰੋਂ ਮੂਰਖਤਾ ਨਿਕਲੇਗੀ। ਤੁਮ ਹੋ ਵੱਡੇ ਰੱਖੋ ਮਿਰਜ਼ਾਦਾ। ਮੇਰੇ ਵੱਲੋਂ ਕਹਿਣਾ ਵੀ ਮਹਾਰਾਜ ਤੁਸੀਂ ਬਹੁਤ ਵੱਡੇ ਹੋ, ਤੁਸੀਂ ਮਿਰਜ਼ਾਦਾ ਕਾਇਮ ਰੱਖੋ। ਹਰ ਸਭ ਹਿੰਨ ਕੋ ਮਿਟ ਹੈ ਬਿਦਾਵਾ। ਬੇਬਾਦਾ ਫਿਰ ਸਾਰਿਆਂ ਦਾ ਜਿਹੜਾ ਝਗੜਾ ਰਗੜਾ ਵੀ ਖਤਮ ਹੋ ਜਾਏ, ਇਹਨਾਂ ਨੂੰ ਅੰਦਰ ਘਬਰਾਹਟ ਘੱਟ ਆਵੇਗੀ। ਨਹੀਂ ਤਾਂ ਨਵੀਂ ਮਤ ਨਵੀਂ ਰੀਤੀ ਦੇਖ ਕੇ ਘਬਰਾਉਂਦੇ ਔਖੇ ਹੁੰਦੇ ਵੀ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ। ਤੀਰਥ ਪਾਵਨ ਹਮ ਤੇ ਹੋਏ। ਬਾਕੀ ਉਹਨਾਂ ਨੂੰ ਕਹਿਣਾ ਵੀ ਗੁਰੂ ਅਮਰਦਾਸ ਸਾਹਿਬ ਜੀ ਦੇ ਜਾਣ ਕਰਕੇ ਤੀਰਥ ਬੜੇ ਪਵਿੱਤਰ ਹੋ ਜਾਣਗੇ। ਮੂਰਖ ਨਰ ਨਹਿ ਜਾਣ ਕੋ। ਬਾਕੀ ਆ ਜਿਹੜੇ ਮੂਰਖ ਪੁਰਸ਼ ਇਹ ਤਾਂ ਨੀ ਜਾਣਦੇ ਵੀ ਸਤਿਗੁਰੂ ਦੇ ਜਾਣ ਕਰਕੇ ਤੀਰਥਾਂ ਨੂੰ ਪਵਿੱਤਰ ਹੋ ਜਾਣਾ ਹੈ, ਉੱਥੇ ਸ਼ੁਰਤਾ ਹੋ ਜਾਣੀ, ਉੱਥੇ ਗੁਰਮਤਿ ਦਾ ਪ੍ਰਚਾਰ ਹੋ ਜਾਣਾ ਹੈ। ਇਸ ਪ੍ਰਕਾਰ ਕਹਿ ਅਕਬਰ ਸ਼ਾਹੂ। ਇਸ ਤਰ੍ਹਾਂ ਕਹਿੰਦੇ ਅਕਬਰ ਪਾਤਸ਼ਾਹ ਨੇ ਰਾਮਦਾਸ ਜੀ ਨੂੰ ਕਿਹਾ। ਰਾਮਦਾਸ ਕਰ ਵਿਦਾ ਉਮਾਰੂ। ਵਰਸ਼ਾ ਨਾਲ ਖੁਸ਼ੀ ਨਾਲ ਰਾਮਦਾਸ ਜੀ ਨੇ ਆਪਣੇ ਪਾਸੋਂ ਵਿਦਾ ਕਰ ਦਿੱਤਾ। ਇੱਕ ਦਿਨ ਆਪਣੇ ਗ੍ਰਹਿ ਰਹਿ ਕਰਕੇ ਗੁਰੂ ਰਾਮਦਾਸ ਜੀ ਆਪਣੇ ਜਿਹੜਾ ਲਾਹੌਰ ਚੂਨਾ ਮਿੱਟੀ ਵਿਖੇ ਆਪਣਾ ਘਰ ਉੱਥੇ ਰਾਤ ਰਹੇ, ਸ੍ਰੀ ਗੁਰ ਕੋ ਮਨ ਪ੍ਰੇਮ ਸੰਭਾਲ ਕੇ ਕਰਦੇ ਚ ਰਹਿੰਦੇ ਐਵੇਂ ਗੁਰੂ ਅਮਰਦਾਸ ਜੀ ਦਾ ਮਨ ਦੇ ਵਿੱਚ ਪ੍ਰੇਮ ਸੰਭਾਲੇ ਆਜ਼ਾਦ ਕਰ ਰਹੇ। ਜਬ ਬਾਜ਼ਾਰ ਮੈਂ ਪਹੁੰਚੇ ਜਾਏ, ਜਦੋਂ ਅਗਲੇ ਦਿਨ ਉੱਠ ਕੇ ਕਹਿੰਦੇ ਉਹ ਬਾਜ਼ਾਰ ਦੇ ਵਿੱਚ ਪਹੁੰਚੇ ਹਨ, ਬਹੁਤ ਮੋਲ ਕੇ ਵਸਤਰ ਵਿਕਾਏ, ਦੇਖਿਆ ਬਾਜ਼ਾਰ ਦੇ ਵਿੱਚ ਚੰਗੇ ਮੁੱਲ ਦੇ ਵਸਤਰ ਵਿਕ ਰਹੇ ਆ, ਕੀਮਤੀ ਵਸਤਰ ਵੇਚੇ ਜਾ ਰਹੇ। ਅਤ ਸੁੰਦਰ ਕੋ ਦੇਖਣ ਲਾਗੇ, ਬਹੁਤੇ ਸੋਹਣੇ ਵਸਤਰ ਜੀ ਸੀ ਉਹਨਾਂ ਨੀਝ ਲਾ ਕੇ ਵੇਖਣ ਲੱਗ ਪਏ। ਇਹ ਗੁਰ ਉਚਿਤ ਚਿਤ ਬਵੇ ਲਾਗੇ, ਚਿਤਣ ਲੱਗੇ ਸੋਚਣ ਲੱਗੇ ਵੀ ਇਹ ਗੁਰੂ ਅਮਰਦਾਸ ਜੀ ਦੇ ਵਸਤਰ ਪਹਿਨਣ ਯੋਗ ਹੈ। ਘਰ ਕੋ ਵਸਤਰ ਹੋਏ ਇਸ ਕੇਰਾ, ਆਹ ਜਿਹੜਾ ਕੋਈ ਥਾਨ ਜਿਹਾ ਹੈ ਨਾ, ਇਹਦਾ ਗੁਰੂ ਮਹਾਰਾਜ ਜੀ ਦੇ ਗਲ ਵਿੱਚ ਪਾਉਣ ਵਾਲਾ ਵਸਤਰ ਚੋਲਾ ਜਿਹਾ ਹੋ ਜਾਏਗਾ। ਇਹ ਉੱਪਰ ਕੋ ਬਨ ਹੈ ਵਡੇਰਾ, ਇਹ ਗੁਰੂ ਮਹਾਰਾਜ ਦੇ ਉੱਪਰ ਲੈਣ ਵਾਸਤੇ ਬਹੁਤ ਵੱਡਾ ਚਾਦਰਾ ਜਿਹਾ ਬਣ ਜਾਵੇਗਾ। ਤਨ ਢਿੱਗ ਨਹੀਂ ਮੋਲ ਦੋਏ ਜੋ ਦੋਏ, ਸਾਡੇ ਕੋਲ ਕੋਈ ਕੋਈ ਧੰਤਾ ਹੈ ਨੀ ਜਿਹੜਾ ਕੋਈ ਮੁੱਲ ਦੇ ਦੇਈਏ। ਗੁਰ ਹਿਤ ਵਸਤਰ ਬਣਾਏ ਜੇ ਲੋਏ, ਗੁਰੂ ਮਹਾਰਾਜ ਦੇ ਵਸਤਰ ਪਹਿਨਣ ਵਾਸਤੇ ਜਿਹੜੇ ਵੀ ਅਸੀਂ ਹੁਣ ਬਣਾ ਲਈਏ, ਗੁਰ ਕੇ ਉਚਿਤ ਜਾਨ ਨਹਿ ਤਜੈ, ਪਰ ਗੁਰੂ ਅਮਰਦਾਸ ਸਾਹਿਬ ਜੀ ਦੇ ਵਸਤਰ ਪਹਿਨਣੇ ਯੋਗ ਜਾਣ ਕੇ ਛੱਡ ਨਹੀਂ ਰਹੇ, ਉੱਥੇ ਖੜੋਤੇ ਖਰੋ ਰਹਿਓ ਹਿਰਦੇ ਮਹਿ ਜਜੈ, ਖੜੋਤੇ ਰਹੇ ਹਿਰਦੇ ਵਿੱਚ ਇਸ ਤਰ੍ਹਾਂ ਮਹਾਰਾਜ ਨੂੰ ਮਨਾ ਰਹੇ। ਮਨ ਕਰ ਵਸਤਰ ਸੀਵ ਤੋਂ ਖਰਿਓ, ਬਾਜ਼ਾਰ ਵਿੱਚ ਹੀ ਖੜੋਤੇ ਮਰਨਾ ਹੀ ਕਹਿੰਦੇ ਇਸ ਤਰ੍ਹਾਂ ਵਸਤਰਾਂ ਨੂੰ ਸਿਉ ਰਹੇ। ਕਰ ਗੁਰ ਕੇ ਪਹਿਰਾਵਨ ਕਰਿਓ, ਇਸ ਤਰ੍ਹਾਂ ਕਹਿੰਦੇ ਮਰਨਾ ਹੀ ਸਵਾ ਕੇ ਗੁਰੂ ਮਹਾਰਾਜ ਦੇ ਗਲ ਦੇ ਵਿੱਚ ਪਹਿਨਾ ਦਿੱਤਾ, ਇੱਥੋਂ ਧਿਆਨ ਰਾਹੀਂ ਪੁਨ ਉੱਪਰ ਕੋ ਵਸਤਰ ਸੁਧਾਰ ਹੈ, ਇਸੇ ਤਰ੍ਹਾਂ ਉੱਪਰਲਾ ਜਿਹੜਾ ਵਸਤਰ ਚਾਦਰਾ ਜਾ ਉਹ ਪਾ ਕੇ ਉਹਨੂੰ ਸਵਾਰ ਦੇ ਠੀਕ ਕਰਦੇ ਧਿਆਨ ਰਾਹੀਂ। ਪਹਿਰਾਵ ਹੈ ਗੁਰ ਧਿਆਨ ਸੋ ਧਾਰ ਹੈ, ਗੁਰੂ ਮਹਾਰਾਜ ਦਾ ਧਿਆਨ ਲਾ ਕੇ ਇੱਥੋਂ ਲਾਹੌਰ ਵਿੱਚੋਂ ਹੀ ਵਸਤਰ ਪਹਿਨਾਈ ਜਾਂਦੇ। ਗੋਵਿੰਦਵਾਲ ਜਾਣ ਕਰ ਪਾਉ, ਇੱਧਰ ਗੁਰੂ ਅਮਰਦਾਸ ਸਾਹਿਬ ਜੀ ਗੋਵਿੰਦਵਾਲ ਵਿਖੇ ਗੁਰੂ ਰਾਮਦਾਸ ਸਾਹਿਬ ਦਾ ਪ੍ਰੇਮ ਜਾਣ ਕੇ, ਸ੍ਰੀ ਗੁਰ ਪਹਿਰ ਹੈ ਅੰਗ ਹਿਲਾਓ, ਜਿਵੇਂ ਕੋਈ ਵਸਤਰ ਪਹਿਨਦੇ ਹੁੰਦੇ ਇਸ ਤਰ੍ਹਾਂ ਸਤਿਗੁਰੂ ਜੀ ਆਪਣੇ ਸਰੀਰ ਦੇ ਅੰਗਾਂ ਨੂੰ ਹਿਲਾ ਰਹੇ ਪਹਿਨਦੇ ਹੋਏ। ਕਬ ਹਾਥਨ ਕੋ ਉੱਚੇ ਕਰੈ, ਕਦੇ ਕਦੇ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਹੱਥਾਂ ਨੂੰ ਉੱਪਰ ਨੂੰ ਉੱਚੀ ਕਰ ਲੈਂਦੇ। ਕਬ ਹੈ ਤਨੀ ਬੰਧਨ ਕੋ ਧਰੈ, ਕਦੇ ਉਹ ਜਿਹੜੀ ਚੋਲੇ ਦੀਆਂ ਤਨੀਆਂ ਜੀਆਂ ਉਹਨੂੰ ਬੰਧਨਾ ਕਰਦੇ, ਜਿਵੇਂ ਅੱਜ ਕੱਲ੍ਹ ਤਾਂ ਗੋਦਾਮ ਜੇ ਲਾ ਦਿੰਦੇ ਨਾ, ਪਹਿਲੇ ਸਮੇਂ ਵਿੱਚ ਇਹ ਗੋਦਾਮ ਨਹੀਂ ਹੁੰਦੇ ਸੀ, ਇਹਦੇ ਤਾਂ ਤਣੀਆਂ ਹੁੰਦੀਆਂ ਸੀ, ਉਹ ਇਸ ਤਰ੍ਹਾਂ ਗਲ ਵਿੱਚ ਚੋਲਾ ਜਿਹਾ ਪਾ ਕੇ ਫਿਰ ਉਹ ਤਣੀਆਂ ਜੀ ਇੱਥੇ ਬੰਨ ਲੈਂਦੇ ਸਨ। ਇਸੇ ਤਰ੍ਹਾਂ ਜਿਹੜੀਆਂ ਚੋਲੇ ਦੀਆਂ ਤਣੀਆਂ ਜੀਆਂ ਵੀ ਹੁੰਦੀਆਂ ਵਿਚਕਾਰੋਂ, ਜਿਵੇਂ ਆਪਾਂ ਪਿਆਰਿਆਂ ਦੇ ਉਹ ਇੱਕ ਤਣੀ ਜੀ ਹੁੰਦੀ ਹੈ, ਉਹ ਉੱਪਰਲੀ ਜਿਹੜਾ ਕਲੀ ਵੱਖਰੀ ਹੁੰਦੀ ਹੈ ਤਣੀ, ਉਹ ਫਿਰ ਉਹ ਹੇਠਲੇ ਤਣੀ ਦੇ ਨਾਲ ਉਹਨੂੰ ਬੰਨ ਦਿੰਦੇ ਅਤੇ ਉਹ ਪੂਰਾ ਸਜ ਪੈ ਜਾਂਦਾ ਚੋਲਾ। ਇਸ ਤਰ੍ਹਾਂ ਗੋਦਾਮਾਂ ਦੇ ਥਾਂ ਵੀ ਹੇਠਾਂ ਵੀ ਇੱਕ ਤਣੀ ਦੋ ਹੁੰਦੀਆਂ, ਉਹ ਸਾਰੀਆਂ ਬੰਨਾ ਕਰ ਰਹੇ ਆ ਚੋਲੇ ਦੀਆਂ। ਇੱਤ ਉੱਤ ਹੋ ਕਰ ਦੇਖ ਹਿਲਾਵੇ ਹੈ, ਇੱਧਰ ਗੁਰੂ ਅਮਰਦਾਸ ਸਾਹਿਬ ਜੀ ਕਿਤੇ ਇੱਧਰ ਨੂੰ ਕਿਤੇ ਉੱਧਰ ਨੂੰ ਹੋ ਕੇ ਦਿਖਾਉਂਦੇ ਹਿਲਾਉਂਦੇ ਸਰੀਰ ਨੂੰ, ਸਭ ਸਿੱਖ ਦੇਖ ਦੇਖ ਬਿਸਮਾਵੇ ਹੈ। ਗੁਰੂ ਅਮਰਦਾਸ ਸਾਹਿਬ ਜੀ ਨੂੰ ਸਭਾ ਵਿੱਚ ਬੈਠਿਆ ਇਸ ਤਰ੍ਹਾਂ ਦੀ ਹਿਲਜੁਲ ਕਰਦਿਆਂ ਦੇਖ ਦੇਖ ਕੇ ਸਿੱਖ ਚਰਜ ਹੁੰਦੇ ਆ, ਬੈਠੇ ਸ੍ਰੀ ਸਤਿਗੁਰ ਬਿਨ ਕਾਰਨ, ਵੇਖੋ ਸਤਿਗੁਰੂ ਜੀ ਸਭਾ ਵਿੱਚ ਬੈਠੇ ਆ ਬਿਨਾਂ ਕਿਸੇ ਬਿਨਾਂ ਕਿਸੇ ਵਜਾ ਕਥਾ ਤੋਂ। ਇੱਤ ਉੱਤ ਤਨ ਕਰ ਭੁਜਾ ਉਸਾਰਨ, ਕਿਸੇ ਨੂੰ ਇੱਧਰ ਉੱਧਰ ਕਰਕੇ ਕਿਤੇ ਬਾਹਾਂ ਨੂੰ ਤਾਂ ਨੂੰ ਕਰਦੇ ਕਿਤੇ ਹੇਠਾਂ ਨੂੰ ਕਰਦੇ, ਗੱਲ ਕੀ ਹੈ। ਸਭ ਕਹਿ ਮਨ ਕੀ ਬੱਲੂ ਜਾਨ, ਇੰਨੇ ਸਿੱਖ ਬੈਠੇ ਸੀ ਸਾਰਿਆਂ ਦੀ ਮੈਨੂੰ ਜਿਹੜੀ ਮਨ ਦੀ ਗੱਲਬਾਤ ਭਾਈ ਬੱਲੂ ਸੇਵਕ ਨੇ ਜਾਣ ਲਈ, ਸੰਸੈ ਜੁੱਤ ਹੋਏ ਬੂਜਨ ਠਾਨ, ਸੰਸੈ ਦੇ ਸਮੇਤ ਹੋ ਕੇ ਵੇ ਨੇ ਪੁੱਛਣਾ ਕੀਤਾ ਸਤਿਗੁਰੂ ਜੀ ਤੋਂ, ਪ੍ਰਭ ਸਿੰਘਾਸਨ ਪਰ ਥਿਰੇ, ਪਰਮੇਸ਼ਰ ਸਤਿਗੁਰੂ ਜੀ ਆਪ ਗੁਰੂ ਨਾਨਕ ਦੇ ਸਿੰਘਾਸਨ ਉੱਪਰ ਟਿਕੇ ਹੋਏ ਹੋ, ਕਿਮ ਇਤ ਉਤ ਅੰਗਨ ਕੋ ਕਰੇ, ਸਰੀਰ ਦੇ ਜਿਹੜੇ ਅੰਗ ਹਨ ਇੱਧਰ ਉੱਧਰ ਕਿਵੇਂ ਆਪ ਜੀ ਕਰੇ, ਕਿਵੇਂ ਹਾਂ ਬਾਹਾਂ ਜੀ ਹਿਲਾ ਕੇ ਤਾਂ ਠਾਂ ਕਰ ਰਹੇ ਹੋ। ਰਾਵਰ ਲੀਲਾ ਲਖੀ ਨ ਜਾਏ, ਮਹਾਰਾਜ ਜਿਹੜੀ ਚਰਜ ਲੀਲਾ ਸਾਥੋ ਤਾਂ ਜਾਣੀ ਨੀ ਜਾਂਦੀ ਹੈ। ਕਹੀਐ ਪ੍ਰਭ ਚਾਹਿਤ ਸਮਦਾਏ, ਮਹਾਰਾਜ ਲੀਲਾ ਨੂੰ ਖੋਲ ਕੇ ਕਹੀਏ ਬਹੁਤੇ ਸਾਰੇ ਸਿੱਖੇ ਚਾਹੁੰਦੇ। ਤਬ ਸ੍ਰੀ ਅਮਰ ਭਨਿਓ ਮਨ ਭਾਵਤ, ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਵੀ ਸਾਡੇ ਮਨ ਨੂੰ ਜਿਹੜੇ ਭਾਉਣ ਵਾਲੇ ਹੈ ਰਾਮਦਾਸ ਮੋਹਿ ਪਟ ਪਹਿਰਾਵਤ, ਮਨ ਨੂੰ ਭਾਉਂਦੇ ਜਿਹੜੇ ਬਸਤਰ ਹੈ ਗੁਰੂ ਰਾਮਦਾਸ ਸਾਹਿਬ ਜੀ ਉੱਥੇ ਧਿਆਨ ਦੁਆਰਾ ਸਾਨੂੰ ਪਹਿਨਾ ਰਹੇ। ਲਵਪੁਰ ਕੇ ਬਾਜ਼ਾਰ ਮਹਿ ਥਿਰਿਓ, ਇਸ ਸਮੇਂ ਗੁਰੂ ਰਾਮਦਾਸ ਜੀ ਲਾਹੌਰ ਦੇ ਬਾਜ਼ਾਰ ਵਿੱਚ ਖਲੋਤੇ ਹੋਏ ਟਿਕੇ ਹੋਏ। ਤਹਿ ਪਿਖ ਪਟ ਪਹਿਰਾਵਨ ਕਰਿਓ, ਉੱਥੇ ਉਹਨਾਂ ਨੇ ਸੋਹਣੇ ਬਸਤਰ ਦੇਖੇ ਹੈ ਧਿਆਨ ਦੁਆਰਾ ਸਾਨੂੰ ਇੱਥੇ ਪਹਿਨਾ ਰਹੇ। ਸੁਣ ਸਭ ਹਿੰਨ ਤਬ ਸੀਸ ਨਿਵਾਇਆ, ਇਸ ਤਰ੍ਹਾਂ ਦੇ ਬਚਨ ਸੁਣ ਕੇ ਸਾਰਿਆਂ ਗੁਰਸਿੱਖਾਂ ਨੇ ਸਿਰ ਝੁਕਾਇਆ ਹੈ। ਭਾਉ ਸਦਾ ਸਿੱਖਣ ਕੋ ਪਾਇਆ, ਗੁਰੂ ਮਹਾਰਾਜ ਤਾਂ ਜਿਹਨਾਂ ਸਿੱਖਾਂ ਦਾ ਪ੍ਰੇਮ ਹੀ ਉਹ ਮਹਾਰਾਜ ਦੇ ਮਨ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ। ਪ੍ਰੇਮ ਨਾਲ ਜੋ ਕੋਈ ਅਰਪਦੇ ਉਹਨੂੰ ਮਹਾਰਾਜ ਗ੍ਰਹਿਣ ਕਰ ਲੈਂਦੇ। ਇਮਤਹ ਬਸਤਰ ਨਿਵੇਦਨ ਕਰੇ, ਇਸ ਤਰ੍ਹਾਂ ਗੁਰੂ ਰਾਮਦਾਸ ਨੇ ਜਿਹੜੇ ਬਸਤਰ ਕੀ ਸੀ ਉਹ ਇੱਥੇ ਧਿਆਨ ਦੁਆਰਾ ਨਿਵੇਦਨ ਕਰ ਦਿੱਤੇ, ਅਰਪ ਦਿੱਤੇ, ਭੇਟਾ ਕਰ ਦਿੱਤੇ। ਲਖ ਗੁਰ ਉਚਿਤ ਪ੍ਰੇਮ ਤੇ ਭਰੇ, ਗੁਰੂ ਮਹਾਰਾਜ ਦੇ ਪਿੰਨ ਨੇ ਜੋ ਜਾ ਕੇ ਪ੍ਰੇਮ ਨਾਲ ਭਰੇ ਹੋਏ। ਰਾਮਦਾਸ ਪੁੰਨ ਚੱਲੇ ਅਗਾਰੀ, ਧਿਆਨ ਦੁਆਰਾ ਬਸਤਰ ਪਿਆਨ ਪਿਆ ਕੇ ਫਿਰ ਗੁਰੂ ਰਾਮਦਾਸ ਸਾਹਿਬ ਜੀ ਅੱਗੇ ਨੂੰ ਚੱਲ ਪਏ। ਆਏ ਚੌਂਕ ਨਖਾਸ ਮਝਾਰੇ, ਆ ਕਹਿੰਦੇ ਜਿੱਥੇ ਚੌਂਕ ਹੈ ਮੰਡੀ ਅਫਸਰ ਜੀ ਦੀ ਉੱਥੇ ਆ ਗਏ ਹਨ। ਬਿਨ ਰੁੱਤ ਤੇ ਕਹਿ ਆਂਬ ਵਿਕਾਏ, ਚੌਂਕ ਮੰਡੀ ਵਿੱਚ ਕੀ ਦੇਖ ਕੇ ਬਿਨਾਂ ਰੁੱਤ ਤੋਂ ਕਹਿੰਦੇ ਉੱਥੇ ਅੰਬ ਕੁਰੁੱਤੇ ਵਿਕ ਰਹੇ। ਅਤ ਸੁੰਦਰ ਪਿਖ ਰਹੇ ਉਹ ਲੁਭਾਏ, ਕੁਰੁੱਤੇ ਅੰਬਾਂ ਨੂੰ ਦੇਖ ਕੇ ਸੋਹਣੇ ਬੜੇ ਲਭਾਏ ਮਾਨ ਹੋ ਰਹੇ। ਲਵਪੁਰ ਕੀ ਇਹ ਬਸਤ ਅਜਾਇਬ, ਵਿਚਾਰ ਕਰਦੇ ਵੀ ਇਹ ਲਾਹੌਰ ਸ਼ਹਿਰ ਦੀ ਬੜੀ ਅਜੀਬ ਵਸਤੂ ਹੈ। ਅਰਪਨ ਉਚਿਤ ਸਹਿਸ ਸਹਿਸ ਗੁਰ ਸਾਹਿਬ, ਅਰਪਨ ਉਚਿਤ ਸਰਸ ਗੁਰ ਸਾਹਿਬ। ਇਹ ਤਾਂ ਗੁਰੂ ਮਹਾਰਾਜ ਦੇ ਕਹਿੰਦੇ ਜਿਹੜੀ ਇਹ ਕੁਰਤਾ ਅੰਬ ਭੇਟਾ ਕਰਨ ਯੋਗ ਹੈ ਮਹਾਨ। ਰਿਕਤ ਹੱਥ ਵੱਡੇ ਢਿੱਗ ਜਾਣ, ਸਰਸ ਜਿਹੜੇ ਵੱਡੇ ਗੁਰੂ ਸਾਹਿਬ ਜੀ ਹੈ ਮਹਾਨ ਸਤਿਗੁਰੂ ਸਾਹਿਬ, ਉਹਨਾਂ ਦੇ ਭੇਟਾ ਕਰਨ ਯੋਗ ਹੈ, ਕਿਉਂਕਿ ਸਿਆਣੇ ਕਹਿੰਦੇ ਵੱਡਿਆਂ ਕੋਲ ਖਾਲੇ ਹੱਥੀ ਨਹੀਂ ਜਾਣਾ ਚਾਹੀਦਾ। ਇਸ ਤੇ ਪਰੇ ਆਨ ਕੋ ਹਾਨਾ, ਹਾਂ ਜਿਹੜਾ ਵੱਡਿਆਂ ਕੋਲ ਖਾਲੇ ਹੱਥੀ ਜਾਣਾ, ਇਹਨੇ ਨਾਲ ਹੋਰ ਵੱਡਿਆਂ ਦੀ ਹਾਨੀ ਕੀ ਹੁੰਦੀ ਹੈ। ਕਹਿੰਦੇ ਇਹ ਹਾਨੀ ਕਰਨੀ ਜਿਹੜਾ ਖਾਲੀ ਹੱਥੀ ਜਾ ਕੇ ਖੜ ਜਾਣਾ। ਅਦਭੁਤ ਬਿਨ ਰੁੱਤ ਫਲ ਲੈ ਜੈ ਹਾਂ, ਇਸ ਕਰਕੇ ਵੱਡੇ ਸਤਿਗੁਰਾਂ ਦੀ ਭੇਟਾ ਕਰਨ ਵਾਲੇ ਕਹਿੰਦੇ ਕੁਰਤਾ ਜਾ ਜਿਹੜਾ ਚਰ ਜਾਈਏ ਲੈ ਜਾਈਏ। ਅਰਪ ਅਗਾਰੀ ਬੰਧਨ ਕਹਿ ਹਾਂ, ਉਹਨਾਂ ਦੇ ਅੱਗੇ ਭੇਟਾ ਕਰਕੇ ਫਿਰ ਨਮਸਕਾਰ ਕਰੀਏ। ਬਹੁ ਦਿਨ ਕੇ ਵਿਛੜੇ ਦਰਸੇ ਹਾਂ, ਇੱਥੇ ਲਾਹੌਰ ਦਿਨ ਆਏ ਹਾਂ, ਬਹੁਤ ਦਿਨ ਕੇ ਵਿਛੜੇ ਹੋਏ ਹਾਂ, ਦਰਸ਼ਨ ਕਰਾਂਗੇ। ਪਿਖ ਸਰੂਪ ਲੋਚਨ ਤ੍ਰਿਪਤ, ਮਹਾਰਾਜ ਦਾ ਸੋਹਣਾ ਸਰੂਪ ਦੇਖ ਕੇ ਨੇਤਰਾਂ ਨੂੰ ਤ੍ਰਿਪਤ ਕਰਾਂਗੇ। ਡਿੱਗ ਹੋਏ ਵੇਚਹ ਵੇਚਣ ਵਾਰੇ, ਆ ਜਿਹੜਾ ਕੋਈ ਵੇਚਣ ਵਾਲਾ ਸੀ ਨਾ ਉਹਦੇ ਨੇੜੇ ਜੇ ਹੋ ਕੇ ਪੁੱਛਿਆ, ਕਹੋ ਮੋਲ ਇਹੋ ਫਲ ਵਿਵਹਾਰੋ, ਇਹ ਵੀ ਇਹ ਅੰਬਾਂ ਦੇ ਫਲ ਦਾ ਵਿਵਹਾਰ ਕਰਨ ਵਾਲੇ ਵੇਚਣ ਵਾਲੇ, ਆ ਜਿਹੜਾ ਅੰਬ ਜੈ ਨਾ ਇਹਦਾ ਮੁੱਲ ਤੂੰ ਦੱਸ। ਇੱਕ ਰਜਤਪਨ ਮੋਲ ਕਿਉਂ ਹੈ, ਅੰਬਾਂ ਵਾਲੇ ਨੇ ਕਹਿੰਦੇ ਇੱਕ ਰੁਪਈਆ ਉਹ ਜਿਹੜਾ ਵਧੀਆ ਪੱਕਿਆ ਹੋਇਆ ਅੰਬ ਸੀ ਉਹਦਾ ਮੁੱਲ ਕੀਤਾ ਹੈ। ਸੋ ਦੇ ਕਰ ਨਿਜ ਹੱਥ ਲਿਓ ਹੈ, ਇੱਕ ਰੁਪਈਆ ਉਹਦੇ ਹੱਥ ਦੇ ਕੇ ਤੇ ਆਪਣੇ ਹੱਥਾਂ ਵਿੱਚ ਅੰਬ ਲੈ ਲਿਆ ਆਪ ਜੀ ਨੇ। ਕਰੇ ਸੀਗਰ ਦਾ ਗਮਨਿਓ ਫੇਰ ਬੜੀ ਤੇਜ਼ੀ ਕਰਕੇ ਆਪ ਚੱਲੇ। ਗੋਇੰਦਵਾਲ ਪੰਥ ਕੋ ਹੇਰ, ਗੋਇੰਦਵਾਲ ਦਾ ਜਿਹੜਾ ਰਸਤਾ ਉਹਨੂੰ ਤੱਕ ਕੇ ਵਡਿਓ ਪ੍ਰੇਮ ਸ੍ਰੀ ਸਤਿਗੁਰ ਪੂਰਨ, ਸਤਿਗੁਰੂ ਦਾ ਪ੍ਰੇਮ ਵਧਿਆ ਹੈ, ਮਿਲਿਓ ਚਾਹੈ ਚੱਲ ਕਰ ਮਗ ਤੂਰਨ, ਚੱਲ ਕੇ ਸਤਿਗੁਰੂ ਜੀ ਨੂੰ ਮਿਲਿਆ ਚਾਹੁੰਦੇ, ਚਲਤ ਚਲਤ ਦਿਨ ਮਹਿ ਅਸਤਾਨਿਆ, ਚਲਦਿਆਂ ਚਲਦਿਆਂ ਸੂਰਜ ਅਸਤ ਹੋ ਗਿਆ ਛਿਪ ਗਿਆ, ਗ੍ਰਾਮ ਵਿਖਿਆ ਬਸ ਨਿਸ਼ਾ ਬਤਾਇਆ, ਕਿਸੇ ਨਗਰ ਵਿੱਚ ਹੀ ਵਸ ਕੇ ਰਾਤ ਬਤੀਤ ਕੀਤੀ, ਵੱਡੀ ਪ੍ਰਭਾਤ ਉੱਠੇ ਪੁੰਨ ਚੱਲੇ, ਵੱਡੀ ਸਵੇਰ ਉੱਠ ਕੇ ਪੁਨਾ ਫੇਰ ਚੱਲ ਪਏ, ਚਿੱਤ ਮਹਿ ਪ੍ਰਿਆਸ ਅਦਕ ਗੁਰ ਮਿਲੇ, ਹਾਂ ਚਿੱਤ ਵਿੱਚ ਬਹੁਤੀ ਪਿਆਸ ਹੈ ਗੁਰੂ ਨੂੰ ਮਿਲਣ ਦੀ, ਭੈਰੋ ਵਾਲ ਗ੍ਰਾਮ ਤਬ ਆਏ, ਹਾਂ ਇੱਕ ਭੈਰੋ ਵਾਲ ਨਾਮ ਦਾ ਪਿੰਡ ਨੇੜੇ ਹੀ ਇੱਥੇ ਉੱਥੇ ਆ ਗਏ ਹਨ, ਗੋਇੰਦਵਾਲ ਰਹਿਓ ਨਿਕਟ ਆਏ, ਹਾਂ ਗੋਇੰਦਵਾਲ ਭੈਰੋ ਵਾਲ ਤੋਂ ਬਿਲਕੁਲ ਨੇੜੇ ਰਹਿ ਗਿਆ, ਥੋੜੀ ਜਿਹੀ ਦੂਰ ਤੇ ਹੀ ਹੈ ਗੋਇੰਦ, ਜਿਹੜਾ ਭੈਰੋ ਵਾਲ ਜੀ ਟੀ ਰੋਡ ਦੇ ਉੱਪਰ ਹੀ ਹੈ ਨਗਰ, ਲੱਗੀ ਊਸ਼ਨਤਾ ਕਰ ਕੀ ਫਲ ਕੋ, ਹਾਂ ਇੱਧਰ ਕਹਿੰਦੇ ਜਦੋਂ ਹੱਥ ਦੀ ਗਰਮੈਸ਼ ਜੀ ਉਹ ਪੱਕੇ ਫਲ ਨੂੰ ਲੱਗੀ, ਫੂਟ ਗਯੋ ਰਸ ਨਿਕਸ ਨਿਕਸਤ ਢਲ ਗੋ, ਕਹਿੰਦੇ ਅੰਬ ਜਾ ਫੁੱਟ ਗਿਆ ਤੇ ਢਟਲ ਕੇ ਵਿੱਚੋਂ ਰਸ ਜਾ ਜੂਸ ਜਾ ਨਿਕਲਣ ਲੱਗਿਆ ਹੈ, ਗੁਰ ਲਗ ਨਹਿ ਪਹੁੰਚੇ ਚਿਤ ਦੀਨ, ਚਿਤ ਚੀਨ ਚਿਤ ਵੇ ਜਾਣ ਲਿਆ ਵੀ ਜਿਹੜਾ ਅੰਬ ਹੈ ਸਤਿਗੁਰੂ ਤੱਕ ਤਾਂ ਹੁਣ ਪਹੁੰਚ ਨਹੀਂ ਸਕਦਾ, ਤਬ ਸ੍ਰੀ ਅਮਰ ਧਿਆਨ ਧਰ ਲੀਨ, ਆਪ ਜੀ ਨੇ ਉੱਥੇ ਖੜਿਆ ਹੋ ਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਧਿਆਨ ਧਰ ਲਿਆ ਹੈ, ਹੇ ਪ੍ਰਭ ਇਹ ਫਲ ਅਰਪਣ ਕਰਿਓ, ਹੇ ਪਰਮੇਸ਼ਰ ਗੁਰੂ ਅਮਰਦਾਸ ਸਾਹਿਬ ਜੀ ਇਹ ਜਿਹੜਾ ਪੱਕਾ ਅੰਬ ਆਪ ਜੀ ਨੂੰ ਮੈਂ ਭੇਟਾ ਕੀਤਾ ਹੈ, ਬਿਨ ਰੁੱਤ ਕੋ ਰਸ ਜਾਏ ਸੋ ਢਰਿਓ, ਕਿਉਂਕਿ ਬਿਨਾਂ ਰੁੱਤ ਸੋ ਕਰੁੱਤਾ ਸੀ ਹੁਣ ਹੁਣ ਜਿਹੜਾ ਮਾਰਾ ਰਸ ਜਾ ਢਲਿਆ ਜਾ ਰਿਹਾ ਨਿਕਲਦਾ ਜਾ ਰਿਹਾ, ਅੰਗੀਕਾਰ ਕਰੋ ਮੁਖ ਪਾਵੋ, ਆ ਮਾਰਾ ਇਹਨੂੰ ਗ੍ਰਹਿਣ ਕਰ ਲੋ ਤੇ ਮੂੰਹ ਵਿੱਚ ਪਾ ਲੋ ਭੋਗ ਲਾਓ, ਮਮ ਮਨਸਾ ਕੋ ਪੂਰ ਕਰਾਵੋ, ਮੇਰੀ ਜਿਹੜੀ ਮਨਸਾ ਖਾਸ਼ ਹੈ ਉਹਨੂੰ ਪੂਰੀ ਕਰ ਦਿਓ ਜੀ, ਇਮ ਕਹਿ ਆਂਬ ਖਾਏ ਸੋ ਲੀਨ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਧਿਆਨ ਧਰ ਕੇ ਫਿਰ ਸੀਤ ਪ੍ਰਸ਼ਾਦ ਵਜੋਂ ਉਹ ਅੰਬ ਛਕ ਲਿਆ ਆਪ ਜੀ ਨੇ, ਇਤ ਸ੍ਰੀ ਗੁਰ ਰਸ ਚੂਸਨ ਕੀਨ, ਇਹਦੇ ਗੁਰੂ ਅਮਰਦਾਸ ਸਾਹਿਬ ਜੀ ਸਭਾ ਵਿੱਚ ਬੈਠ ਕੇ ਅੰਬ ਦਾ ਰਸ ਜਾ ਚੂਸ ਰਹੇ ਹੈ, ਬਹੁਤ ਪ੍ਰੀਤ ਸੋ ਸਵਾਦਤ ਕਰ ਕਰ, ਪ੍ਰੀਤੀ ਨਾਲ ਇਹਨੇ ਸਵਾਦ ਲੈ ਲੈ ਕਰਕੇ ਰਸ ਚੂਸਨ ਚੂਸਤ ਘੂਟਨ ਵੱਢ ਭਰ ਭਰ, ਕਹਿੰਦੇ ਜਿਹੜਾ ਸ੍ਰੇਸ਼ਟ ਰਸ ਹੈ ਉਹ ਘੁੱਟਾਂ ਭਰ ਭਰ ਕੇ ਚੂਸਦੇ, ਕਿਤਕ ਸਮੇਂ ਗੁਠਲੀ ਮੁਖ ਕਰ ਗੁਠਲੀ ਮੁਖ ਰਾਖੀ, ਗੁਰੂ ਅਮਰਦਾਸ ਸਾਹਿਬ ਜੀ ਨੇ ਕੁਝ ਕੁ ਸਮੇਂ ਤੱਕ ਉਹ ਜਿਹੜੀ ਅੰਬ ਦੀ ਗੁਠਲੀ ਜੀ ਉਹ ਮੂੰਹ ਵਿੱਚ ਰੱਖੀ, ਬਾਹਰ ਨਿਕਾਸ ਦਾਸ ਸੋ ਭਾਖੀ, ਫਿਰ ਗੁਠਲੀ ਜੀ ਬਾਹਰ ਕੱਢ ਕੇ ਬੱਲੂ ਦਾਸ ਦੇ ਸਾਥ ਬਗਲ ਕਹੀ, ਇੱਕ ਇਸ ਕੋ ਰੱਖੋ ਤਾਕ ਮਝਾਰੀ, ਬੱਲੂ ਸੇਵਕ ਗੁਠਲੀ ਨੂੰ ਸਾਹਮਣੇ ਤਾਕੀ ਬਾਰੀ ਵਿੱਚ ਰੱਖ ਦੇ, ਪੁੰਨ ਹਮ ਲੈ ਹੈ ਕਬ ਇੱਕ ਬਾਰ, ਜੇ ਗੁਠੜੀ ਜੀ ਇੱਕ ਵਾਰੀ ਤੇਰੇ ਕੋਲੋਂ ਅਸੀਂ ਲਿਵਾਂਗੇ, ਬੱਲੂ ਨੇ ਆਇਸ ਕੋ ਮਾਨ, ਬੱਲੂ ਨੇ ਗੁਰੂ ਅਮਰਦਾਸ ਸਾਹਿਬ ਜੀ ਆਗਿਆ ਮੰਨ ਕੇ, ਧਰੀ ਸੰਭਾਰ ਸਭਾ ਕੇ ਥਾਨ, ਜਿਹੜਾ ਸਭਾ ਵਾਲਾ ਸਥਾਨ ਸੀ ਉੱਥੇ ਬਾਰੀ ਜੀ ਸੀ ਉੱਥੇ ਸੰਭਾਲ ਕੇ ਰੱਖਦੀ ਗੁਠੜੀ, ਰਾਮਦਾਸ ਕੇਤਿਕ ਚਿਰ ਪਾਛੇ, ਕੁਝ ਕੁ ਸਮੇਂ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਪਹੁੰਚਤ ਭਏ ਪ੍ਰੇਮ ਚਿਤ ਬਾਂਛੇ, ਚਿਤ ਵਿੱਚ ਪ੍ਰੇਮ ਦਰਸ਼ਨ ਚਾਹੁੰਦਿਆਂ ਪਹੁੰਚ ਗਏ, ਦੇਖ ਦੂਰ ਤੇ ਮੁਦਤ ਮਹਾਨਾ, ਗੁਰੂ ਅਮਰਦਾਸ ਸਾਹਿਬ ਨੂੰ ਦੇਵਨ ਦੇਖ ਕੇ ਮਹਾਨ ਪ੍ਰਸੰਨ ਹੋ ਗਏ, ਜਿਉਂ ਰੱਬ ਹੇਰ ਕਮਲ ਬਿਗਸਾਨਾ, ਜਿਵੇਂ ਸੂਰਜ ਨੂੰ ਦੇਖ ਕੇ ਕਮਲ ਖਿੜ ਜਾਂਦਾ ਉਹ ਖਿੜ ਗਏ ਹਨ, ਚਰਨ ਸਰੋਜਨ ਕੇ ਦ੍ਰਿਗ ਭੌਰ, ਜਿਹੜੇ ਚਰਨ ਕਮਲ ਹਨ ਉਹਨਾਂ ਦੇ ਨੇਤਰ ਭੋਰੇ ਵਾਂਗ ਹੋ ਗਏ, ਕਰੀ ਨਮੋ ਤੂਰਨ ਹੀ ਦੌਰ, ਤੇਜੀ ਕਰਦਿਆਂ ਚੰਨਾ ਤੇ ਨਮਸਕਾਰ ਕੀਤੀ, ਸਤਿਗੁਰ ਨੇ ਗਹਿ ਪੂਜਾ ਉਠਾਵਾ, ਗੁਰਦਾਸ ਸਾਹਿਬ ਜੀ ਨੇ ਗਾਹਾਂ ਤੋਂ ਫੜ ਕੇ ਚੁੱਕ ਲਏ ਉਠਾ ਲਏ, ਜਾਨ ਪ੍ਰੇਮ ਬਹੁ ਕੰਠ ਲਗਾਵਾ, ਪ੍ਰੇਮ ਜਾਣ ਕਰਕੇ ਰਾਮਦਾਸ ਜੀ ਨੂੰ ਆਪਣੇ ਗਲ ਨਾਲ ਲਗਾ ਲਿਆ, ਕਿਰਪਾ ਦ੍ਰਿਸ਼ਟ ਸੋ ਦੇਖਿਓ ਕੈਸੇ, ਕਿਰਪਾ ਜੀ ਨਾਲ ਨਿਗਾਹ ਨਾਲ ਕਿਸ ਤਰ੍ਹਾਂ ਦੇਖਿਆ ਰਾਮਦਾਸ ਜੀ ਵੱਲ, ਜਲਦ ਤ੍ਰਿਖਦ ਚਾਤ੍ਰਿਕ ਕੋ ਜੈਸੇ, ਜੈ ਕਹਿੰਦੇ ਬੱਦਲ ਨੇ ਪਿਆਸੇ ਹੋਏ ਪੀਹੇ ਨੂੰ ਤੱਕਿਆ ਹੋਵੇ, ਸਨਮਾਨਿਤ ਸਨਮੁਖ ਥਿਰ ਥੀਵਾ, ਇਸ ਤਰ੍ਹਾਂ ਕਹਿੰਦੇ ਗੁਰਾਂ ਦੇ ਸਤਿਕਾਰ ਨੂੰ ਸਨਮੁਖ ਰੱਖਦਿਆਂ ਹੋਇਆ ਇਸ਼ਤਤ ਹੋ ਗਏ ਅਸਾਂ, ਮਨੋ ਪ੍ਰੇਮ ਦੀਰਘ ਕੋ ਸੀਵਾ, ਗੁਰੂ ਰਾਮਦਾਸ ਜੀ ਤਾਂ ਬੜੇ ਭਾਰੀ ਪ੍ਰੇਮ ਦੀ ਹੱਦ ਹੀ ਹਨ, ਬੂਝਿਓ ਕਹੋ ਬਿਰਤਾਂਤ ਸੁਲਤਾਨ, ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਪੁੱਛਿਆ ਵੀ ਅਕਰ ਪਾਤਸ਼ਾਹ ਦਾ ਪ੍ਰਸੰਗ ਆਖੋ, ਕਿਮ ਦਿਜ ਬਾਹ ਯਕੀਨ ਬਖਾਨ, ਬ੍ਰਾਹਮਣ ਤੇ ਖੱਤਰੀ ਉੱਥੇ ਗਏ ਸੀ ਉਹਨਾਂ ਨੇ ਕੀ ਕੁੱਝ ਕਿਹਾ, ਤੁਮਨੇ ਕੋ ਉੱਤਰ ਦੇ ਮੋਰੇ, ਕੀ ਕਹਿੰਦੇ ਕਿਹੋ ਜਿਹਾ ਉੱਤਰ ਦੇ ਕੇ ਉਹਨਾਂ ਨੂੰ ਮੋੜਿਆ ਪਿੱਛੇ ਨੂੰ ਘਰ ਵੱਲ ਨੂੰ, ਕਿਮ ਅਕਬਰ ਕਹਿ ਕੀਨ ਸਹਾਰੇ, ਉਧਰ ਅਕਬਰ ਪਾਤਸ਼ਾਹ ਨੇ ਆਪਣੇ ਵੱਲੋਂ ਕਹਿ ਕੇ ਕਿਵੇਂ ਉਹਨਾਂ ਨੂੰ ਹੌਲੇ ਕੀਤਾ, ਹੱਥ ਜੋਰ ਬਿਰਤਾਂਤ ਬਖਾਨਾ, ਸਵੇਰੇ ਗੁਰੂ ਰਾਮਦਾਸ ਸਾਹਿਬ ਜੀ ਨੇ ਹੱਥ ਜੋੜ ਕੇ ਬਚਨ ਕਿਹਾ ਪ੍ਰਸੰਗ ਕਿਹਾ, ਸੁਣੋ ਪ੍ਰਭੂ ਕਿਛ ਜਾਏ ਨ ਜਾਣਾ, ਪਰਮੇਸ਼ਰ ਸਤਿਗੁਰੂ ਕੋਈ ਜਾਣਿਆ ਨਹੀਂ ਜਾਂਦਾ ਸਮਝਿਆ ਨਹੀਂ ਜਾਂਦਾ, ਪਾਠ ਕਰਨ ਗਾਇਤਰੀ ਚਾਹਿਓ, ਉਹਨਾਂ ਮਾਰਾ ਪਹਿਲਾਂ ਉਹਨਾਂ ਨੇ ਗਾਇਤਰੀ ਮੰਤਰ ਦਾ ਪਾਠ ਕਰਨਾ ਚੁਆਇਆ, ਸਭ ਨਰ ਅਰ ਅਕਬਰ ਨੇ ਕਹਿਓ, ਸਾਰੇ ਜਿਹੜੇ ਉੱਥੇ ਪੁਰਸ਼ ਕਤਰੀ ਬ੍ਰਾਹਮਣ ਆਏ ਸੀ ਤੇ ਅਕਬਰ ਨੇ ਵੀ ਕਿਹਾ ਵੀ ਕਰੋ ਜੀ ਸੁਣਾਓ, ਨਾਹੇ ਮੈਂ ਜਾਣਤ ਹੁਤੋ ਅਗਾਰੀ, ਗੁਰੂ ਅਮਰਦਾਸ ਸਾਹਿਬ ਜੀ ਗਾਇਤਰੀ ਮੰਤਰ ਦਾ ਪਾਠ ਕਰਨ ਵਾਲਾ ਮੈਂ ਪਹਿਲਾਂ ਬਿਲਕੁਲ ਨਹੀਂ ਜਾਣਦਾ ਸੀ, ਬਚ ਸੰਭਾਰ ਤੁਮ ਪੂਜਾ ਨਿਹਾਰੀ, ਤੁਹਾਡਾ ਬਚਨ ਸੰਭਾਲ ਕੇ ਚੇਤੇ ਕਰਕੇ ਖੱਬੀ ਬਾਂਹ ਵੱਲੀ ਮੈਂ ਵੇਖਿਆ, ਸੱਜੀ ਖਾਂ ਵੱਲੀ ਵੇਖਿਆ, ਸਰਬ ਗਿਆਤ ਤਤਛਿਨ ਹੋਏ ਆਏ, ਜਿਹੜੀ ਸਮਝ ਸੂਝ ਆ ਬੜੀ ਛੇਤੀ ਹੋਏ ਆਈ, ਪੂਰਵ ਓਂਕਾਰ ਸੁਣਾਏ, ਪਹਿਲਾਂ ਇੱਕ ਓਂਕਾਰ ਮੈਨੇ ਸੁਣਾਇਆ, ਸੁਣ ਧੁਨ ਚੱਕਰਿਤ ਚਿਤ ਮਹਿ ਚਮਕੇ, ਓਂਕਾਰ ਦੀ ਕਹਿੰਦੇ ਜਿਹੜੀ ਧੁਨੀ ਸੁਣ ਕੇ ਸਾਰਿਆਂ ਦੇ ਚਿਤ ਕਹਿੰਦੇ ਚਮਕ ਪਏ ਚਰਜ ਹੋ ਗਏ, ਸਕਿਓ ਨਾ ਕਹਿ ਕੋ ਤਬ ਬਚ ਸਮਕੇ, ਮੇਰੇ ਸਾਹਮਣੇ ਸਮਾਨ ਕੋਈ ਬਚਨ ਨਹੀਂ ਕਹਿ ਸਕਿਓ, ਸਤਿਗੁਰ ਧਨ ਬਖਾਨਤ ਸ਼ਾਹੂ, ਅਕਬਰ ਪਾਤਸ਼ਾਹ ਵੀ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਧਨ ਹੈ ਧਨ ਹੈ ਉਹ ਕਹਿ ਰਿਹਾ ਸੀ, ਭਾ ਪ੍ਰਤਾਪ ਤੁਮਰੋ ਸਭ ਮਾਹੂ, ਤੁਹਾਡਾ ਮਹਾਰਾਜ ਜਿਹੜਾ ਤੇਜ ਪ੍ਰਤਾਪ ਹੈ ਸਭ ਦੇ ਵਿੱਚ ਹੀ ਹੋਇਆ, ਇੱਕ ਪੱਠ ਬੋ ਗਾਇਤਰੀ ਤਬੈ, ਇੱਕ ਜਿਹੜਾ ਗਾਇਤਰੀ ਮੰਤਰ ਉਹਦੇ ਪੜ੍ਹਨ ਕਰਕੇ ਤੂੰ ਭਏ ਮੌਨ ਨਹਿ ਬੋਲੇ ਸਭੈ, ਸਾਰੇ ਚੁੱਪ ਚਾਪ ਹੋ ਗਏ ਕੋਈ ਨੀ ਬੋਲ ਸਕਿਆ, ਸੁਣ ਸਤਿਗੁਰ ਪ੍ਰਸੰਨ ਮਹਾਨ, ਇਸ ਤਰ੍ਹਾਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਮਹਾਨ ਪ੍ਰਸੰਨ ਹੋਏ, ਬੂਝਿਓ ਹਮ ਹਿਤ ਕਿਆ ਤੁਮ ਆਨਾ, ਫਿਰ ਪੁੱਛਿਆ ਵੀ ਸਾਡੇ ਵਾਸਤੇ ਭਲਾ ਤੁਸੀਂ ਕੀ ਕੁੱਝ ਲਿਆਂਦਾ ਹੈ, ਨਗਰ ਵਿਸਾਲ ਵਿਖੇ ਚੱਲ ਗਇਓ, ਜਿਹੜਾ ਸਭ ਤੋਂ ਵੱਡਾ ਲਾਹੌਰ ਸ਼ਹਿਰ ਸੀ ਉਹਦੇ ਵਿੱਚ ਚੱਲ ਕੇ ਗਏ ਸੀ, ਕਿਆ ਵਸਤੂ ਤਹਿ ਲਿਆਵਤ ਪਾਇਓ, ਸਾਡੇ ਵਾਸਤੇ ਤੁਸੀਂ ਕੀ ਕੋਈ ਵਸਤੂ ਲਿਆਂਦੀ ਹੈ, ਹੱਥ ਜੋੜ ਕਹਿ ਤੁਮ ਸਭ ਜਾਣੋ, ਹੱਥ ਜੋੜ ਕੇ ਕਿਹਾ ਕਿ ਮਹਾਰਾਜ ਤੁਸੀਂ ਸਭ ਕੁਝ ਜਾਣਦੇ, ਜਥਾ ਬਸਤਰ ਪਹਿਰਾਵਰ ਠਾਨੋ, ਇਸ ਤਰ੍ਹਾਂ ਮਾਰਾ ਕੀਮਤੀ ਬਸਤਰ ਮੈਂ ਧਿਆਨ ਦੁਆਰਾ ਆਪ ਜੀ ਨੂੰ ਪਹਿਨਾਈ ਦਿੱਤੇ ਸੀ, ਬਿਨਾਂ ਮੁੱਲ ਤੇ ਅਰਪਣ ਕਰੇ, ਬਿਨਾਂ ਮੁੱਲ ਤੋਂ ਮਾਰਾ ਧਿਆਨ ਦੁਆਰਾ ਤੁਹਾਨੂੰ ਭੇਟਾ ਕਰ ਦਿੱਤੇ ਸੀ, ਜਾਵਤ ਉਚਿਤ ਜਾਨਕ ਰਾਵਰ ਉਚਿਤ ਜਾਣ ਕਰ ਖਰੇ, ਆਪ ਜੀ ਦੇ ਪਹਿਨਣੇ ਜੋ ਜਾਣ ਕੇ ਮਾਰਾ ਮੈਂ ਖੜਾ ਰਿਹਾ ਸੀ ਖੜੇ ਹੀ ਧਿਆਨ ਦੁਆਰਾ ਭੇਟਾ ਕਰ ਦਿੱਤੇ ਸੀ, ਬਿਨ ਰੁੱਤ ਫਲ ਰਸਾਲ ਕੋ ਆਗੇ, ਬਿਨਾਂ ਰੁੱਤ ਤੋਂ ਮਾਰਾ ਅੰਬਾਂ ਦਾ ਜਿਹੜਾ ਫਲ ਸੀ ਅੱਗੇ ਦੇਖਿਆ ਕੁਰਤਾ ਅੰਬ ਤੱਕਿਆ, ਵਿਖਤ ਭਇਓ ਬਹੁ ਸੁੰਦਰ ਲਾਗੇ, ਜਦੋਂ ਵੇਖਿਆ ਮੈਨੂੰ ਬੜਾ ਸੋਹਣਾ ਲੱਗਿਆ, ਆਨਿਓ ਮੂਲ ਆਪ ਕੇ ਕਾਰਨ, ਇੱਕ ਰੁਪਈਆ ਦੇ ਕੇ ਮਾਰਾ ਆਪ ਜੀ ਦੇ ਛਕਣ ਵਾਸਤੇ ਉਹ ਮਨਮਹਿ ਲੈ ਆਂਦਾ ਸੀ, ਤੂਰਨ ਕੀਨਸ ਪੰਥ ਪਧਾਰਨ, ਫਿਰ ਮਾਰਾ ਬੜੀ ਛੇਤੀ ਗੋਇੰਦਵਾਲ ਦੇ ਰਸਤੇ ਵੀ ਚਲਣਾ ਕੀਤਾ ਸੀ, ਨਿਕਟ ਰਹਿਓ ਪੁਰ ਆਪਣੇ ਆਵਨ, ਆਪ ਜੀ ਦਾ ਜਿਹੜਾ ਨਗਰ ਦੇ ਆਉਣ ਵਾਸਤੇ ਬਿਲਕੁਲ ਸੀ ਨੇੜੇ ਜੀ ਰਹਿ ਗਿਆ ਸੀ, ਉਤੋਂ ਪਾਕ ਰਸ ਲਾਗ ਚੁਚਾਵਨ, ਕੁਰਤਾਮ ਬਹੁਤਾ ਪੱਕਿਆ ਸੀ ਗਰਮੀ ਹੱਥਾਂ ਦੀ ਪੈ ਕੇ ਉਹਦੇ ਵਿੱਚੋਂ ਰਸ ਜਾ ਚੂਸ ਨਿਕਲਣ ਲੱਗ ਪਿਆ, ਫੁੱਟ ਗਇਓ ਰਸ ਨਿਕਸਤ ਜਾਣਾ, ਫੁੱਟ ਗਿਆ ਸੀ ਜਦੋਂ ਰਸ ਜਾ ਨਿਕਲਦਾ ਸੀ ਜਾਣਿਆ, ਪਹੁੰਚਿਓ ਭੈਰੋ ਵਾਲ ਸਥਾਨਾ ਜਿੱਥੇ ਮਹਾਰਾਜ ਅੰਬ ਜਾ ਫੁੱਟਿਆ ਸੀ ਉੱਥੇ ਭੈਰੋਂ ਵਾਲ ਅਸੀਂ ਨਗਰ ਪਹੁੰਚ ਗਏ ਸੀ। ਹਰ ਪਿਓ ਧਰ ਕਰ ਧਿਆਨ ਤੁਮਾਰਾ, ਫਿਰ ਮਹਾਰਾ ਉੱਥੇ ਧਿਆਨ ਧਰਕੇ ਤੁਹਾਨੂੰ ਭੇਟਾ ਕਰ ਦਿੱਤਾ ਸੀ ਉਹ ਫਲ। ਹੋਏ ਨਿਸ਼ਾਂਕ ਨਿਜ ਮੁਖ ਮਹਿਦਾਰਾ, ਉਦੋਂ ਵਾਰ ਸੀਤ ਪ੍ਰਸ਼ਾਦ ਜਾਣ ਕੇ ਨਿਸ਼ਾਂਕ ਹੋ ਕੇ ਅਸੀਂ ਆਪਣੇ ਮੂੰਹ ਵਿੱਚ ਪਾ ਲਿਆ ਸੀ। ਪੂਰਨ ਸਭ ਘਟ ਵਿਖੇ ਕਿਰਪਾਲ, ਹੇ ਦਿਆਲੂ ਕਿਰਪਾਲੂ ਪਰਮੇਸ਼ਰ ਸਤਿਗੁਰਾਂ ਦਾ ਆਪ ਤਾਂ ਸਾਰਿਆਂ ਹਿਰਦਿਆਂ ਵਿੱਚ ਪਰਿਪੂਰਨ ਹੋ। ਰੱਖੋ ਸ਼ਰਧਾ ਜਨ ਸਭ ਕਾਲ, ਆਪਣੇ ਸੇਵਕਾਂ ਦੀ ਜਿਹੜੀ ਸ਼ਰਧਾ ਹਮੇਸ਼ਾ ਵਾਵਾ ਪੂਰੀ ਰੱਖਦੇ ਉਹ ਸ਼ਰਧਾ ਪੂਰੀ ਕਰਦੇ। ਅਰਪਤ ਜੇ ਤੁਮ ਕੋ ਜਲ ਕੋ ਜਨ ਲੋਗ, ਜਿਹੜੇ ਮਹਾਰਾਜ ਸੇਵਕ ਜਨ ਜਿੱਥੇ ਵੀ ਕੋਈ ਆਪ ਜੀ ਨੂੰ ਭੇਟਾ ਕਰਦਾ ਨਾ ਧਿਆਨ ਦੁਆਰਾ ਸ਼ਰਧਾ ਨਾ, ਭੋਗਤ ਹਾਂ ਇਹ ਰਾਵਰ ਜੋਗ, ਆਪ ਜੀ ਦਾ ਜੋਗ ਤਈ ਹੈ ਜੋਗ ਤਈ ਹੈ ਵੀ ਉਹ ਆਪ ਜੀ ਨੂੰ ਉਹ ਜ਼ਰੂਰ ਭੋਗਦੇ ਆਪ ਉਹਨੂੰ ਜ਼ਰੂਰ ਛਕ ਲੈਂਦੇ। ਪ੍ਰੇਮ ਮਗਨ ਸਤਿਗੁਰੂ ਸੁਣਾਇਵ, ਇਸ ਤਰ੍ਹਾਂ ਪ੍ਰੇਮ ਦੇ ਵਿੱਚ ਲਿਵਲੀਨ ਹੋਇਆ ਸਤਿਗੁਰੂ ਜੀ ਨੂੰ ਇਹ ਸਭ ਕੁਛ ਸੁਣਾਇਓ। ਫਬ ਫਲ ਰਸਾਲ ਜੋ ਮਮ ਚਿਤ ਮਮ ਹਿਤ ਲਿਆਇਵ, ਕਹਿਣ ਲੱਗੇ ਜਿਹੜਾ ਸੋਹਣਾ ਫਲ ਸਾਡੇ ਵਾਸਤੇ ਲਿਆਇਆ ਸੀ, ਸੋਹਮ ਖਾਇਓ ਗੁਠਲੀ ਧਰੀ, ਕਹਿੰਦੇ ਅਸੀਂ ਵੀ ਛਕ ਲਿਆ ਉਹਦੀ ਗੁਠਲੀ ਜੀ ਸੰਭਾਲ ਕੇ ਰੱਖੀ ਹੋਈ ਹੈ। ਬੱਲੂ ਤਬ ਹੈ ਦਿਖਾਵਨ ਕਰੀ, ਬੱਲੂ ਸੇਵਕ ਨੇ ਤਦੋ ਬਾਰੀ ਵਿੱਚੋਂ ਚੁੱਕ ਕੇ ਗੁਠਲੀ ਜੀ ਗੁਰੂ ਰਾਮਦਾਸ ਸਾਹਿਬ ਨੂੰ ਦਿਖਾਣਾ ਕੀਤੀ ਵੀ ਮਹਾਰਾਜ ਨੇ ਇੱਥੇ ਉਹ ਛਕ ਲਿਆ ਸੀ ਚੂਸ ਲਿਆ ਸੀ ਤੁਹਾਡਾ। ਰਾਮਦਾਸ ਅਰ ਨਰ ਗਨ ਸਾਰੇ, ਗੁਰੂ ਰਾਮਦਾਸ ਸਾਹਿਬ ਜੀ ਹੋਰ ਜਿੰਨੇ ਸਭਾ ਵਿੱਚ ਬਹੁਤ ਪੁਰਸ਼ ਬੈਠੇ ਸੀ, ਹੇਰਤ ਅਚਰਜ ਥੇਰੇ ਵਿਚਾਰੇ, ਇਸ ਤਰ੍ਹਾਂ ਕਹਿੰਦੇ ਵੇਖ ਰਹੇ ਅਟਕੋ ਹੇ ਚਰਜੀ ਵਿਚਾਰਾਂ ਕਰ ਰਹੇ। ਸ੍ਰੀ ਸਤਿਗੁਰ ਨਿਤ ਭਾਓ ਅਧੀਨ, ਆਪੋ ਵਿੱਚ ਹੀ ਕਹਿੰਦੇ ਆ ਵੀ ਸਤਿਗੁਰੂ ਤਾਂ ਹਮੇਸ਼ਾ ਪ੍ਰੇਮ ਦੇ ਵਸ ਹੈ, ਸਭਨ ਪ੍ਰਵੀਨਨ ਲੀਨ ਸਚੀਨਾ, ਸਾਰੇ ਸਿਆਣਿਆਂ ਨੇ ਕਹਿੰਦੇ ਉਹ ਜਾਣ ਲਿਆ ਵੀ ਸਤਿਗੁਰੂ ਤਾਂ ਪ੍ਰੇਮ ਦੇ ਵਸ ਹੈ, ਜਿੱਥੇ ਪ੍ਰੇਮ ਨਾਲ ਕੋਈ ਧਿਆਨ ਧਰਕੇ ਭੇਟਾ ਕਰਦਾ ਉੱਥੇ ਸਤਿਗੁਰੂ ਗ੍ਰਹਿਣ ਕਰ ਲੈਂਦੇ। ਬੰਦਤ ਲਖੀ ਨ ਜਾਵਹਿ ਲੀਲਾ, ਇਹ ਮਹਾਰਾਜ ਦੀ ਲੀਲਾ ਜਿਹੜੀ ਹੈ ਜਾਣੇ ਜਾਂਦੀ ਆ, ਜਾਣ ਕੇ ਮੱਥੇ ਟੇਕਦੇ ਹੈ। ਪਾਰ ਬ੍ਰਹਮ ਕੀ ਗੁਰੂ ਗਹੀਲਾ, ਹਾਂ ਪਰਾ ਬ੍ਰਹਮ ਪਰਮੇਸ਼ਰ ਤੇ ਜਿਹੜੇ ਸਤਿਗੁਰੂ ਆ ਬਹੁਤ ਗਹਿਰ ਗੰਭੀਰ ਹੈ ਬੜੇ ਤਕੜੇ, ਉਹਨਾਂ ਦੀ ਲੀਲਾ ਨੀ ਜਾਣੀ। ਸਿੱਖਿਆਨ ਹਿਤ ਅਚਰਜ ਦਿਖ ਰਾਇਵ, ਸਿੱਖਾਂ ਦਾ ਭਰੋਸਾ ਬਣਾਉਣ ਵਾਸਤੇ ਅਰਜੀ ਲੀਲਾ ਕਰਕੇ ਦਿਖਾਉਂਦੇ। ਸਦਾ ਪ੍ਰੇਮ ਬਸ ਇਹੀ ਜਨਾਏ, ਗੁਰੂ ਅਮਰਦਾਸ ਸਾਹਿਬ ਜੀ ਜਨਾਉਂਦੇ ਵੀ ਜਿੱਥੇ ਕੋਈ ਸਾਡੇ ਨਾਲ ਪ੍ਰੇਮ ਕਰਦਾ ਉਸੇ ਪ੍ਰੇਮ ਦੇ ਅਸੀਂ ਬਸ ਹਾਂ, ਉੱਥੇ ਧਿਆਨ ਦੁਆਰਾ ਸਪੇਟਾ ਹੋਇਆ ਉਹ ਅਸੀਂ ਗ੍ਰਹਿਣ ਕਰਦੇ ਹਾਂ, ਉਹਨੂੰ ਛਕਦੇ ਛਕਾਉਂਦੇ ਹਾਂ। ਇਸ ਤਰ੍ਹਾਂ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਵਾਈ, ਉਹ ਵਿਨਾਸ਼ੀ ਪੁਰਖ ਹੈ ਸਮੇ ਰਿਹਾ ਸਮਾਏ, ਪਾਰ ਬ੍ਰਹਮ ਗੁਰ ਨਾਹੀ ਭੇਦ ਗੁਰੂ ਨਾਨਕ ਦੇਵ ਕੋ ਬਿੰਦ ਰੂਪ ਹੈ, ਪਰਮੇਸ਼ਰ ਸਰਬ ਵਿਆਪੀ ਘਟ ਘਟ ਵਾਸੀ ਹੈ। ਹੁਣ ਜੋ ਕੋਈ ਧਿਆਨ ਧਰਕੇ ਇਸ ਤਰ੍ਹਾਂ ਸਮਰਪਿਤ ਕਰਦਾ ਗੁਰੂ ਉਸਨੂੰ ਕਬੂਲ ਵੀ ਕਰਦੇ ਹੈ, ਭਾਵ ਨਹੀਂ ਭਗਤ ਪਾਏ ਕਰ ਵੀ ਅਗਰ ਭਾਵ ਰੱਖ ਤਾਂ ਹੀ ਗੁਰੂ ਸਰਬ ਨਿਧਾਨ ਸੁਖਦੇਤ ਹੈ। ਵੀ ਭਾਵਨਾ ਨਾਲ ਭਾਵੇਂ ਕੋਈ ਕੌਡੀ ਜਿੰਨਾ ਵੀ ਕੋਈ ਪਦਾਰਥ ਥੋੜ੍ਹਾ ਜਿਹਾ ਵੀ ਰੱਖਦਾ ਹੈ, ਸਤਿਗੁਰੂ ਉਹ ਗ੍ਰਹਿਣ ਕਰਕੇ ਕਬੂਲ ਕਰਕੇ ਉਸਨੂੰ ਖਜ਼ਾਨਿਆਂ ਦੇ ਖਜ਼ਾਨੇ ਹੀ ਬਖਸ਼ ਦਿੰਦੇ ਹਨ। ਇਸ ਤਰ੍ਹਾਂ ਸਤਿਗੁਰੂ ਜਿੱਥੇ ਸਰਗਣ ਰੂਪ ਵਿੱਚ ਉਹ ਧਿਆਨ ਦੁਆਰਾ ਕੋਈ ਪਦਾਰਥ ਭੇਟਾ ਕੀਤਾ ਉਹਨੂੰ ਉਸੇ ਸਥੂਲ ਰੂਪ ਵਿੱਚ ਵੀ ਮਹਾਰਾਜ ਕਬੂਲ ਕਰਦੇ ਦਿਖਾ ਦਿੰਦੇ ਹੈ। ਇਸ ਤਰ੍ਹਾਂ ਸ਼ਬਦ ਰੂਪ ਵਿੱਚ ਵੀ ਹੈ, ਕਿਉਂਕਿ ਤਿੰਨ ਸਰੂਪ ਹੈ ਆਪ ਜੀ ਦੇ, ਇੱਕ ਚੱਕਰ ਚਿੰਨ੍ਹ ਤੋਂ ਬਾਹਰ ਨਿਰਗੁਣ ਸਰੂਪ, ਇੱਕ ਹੈ ਸਰਗੁਣ ਸਰੂਪ ਜੋ ਇਹ ਸਤਿਗੁਰੂ ਰੂਪ ਹੋ ਕੇ ਲੀਲਾ ਕਰ ਰਿਹਾ ਹੈ, ਤੀਸਰਾ ਆਪ ਜੀ ਨੇ ਜਣਾਇਆ ਸੀ ਵੀ ਸਾਡਾ ਸ਼ਬਦ ਰੂਪ ਹੈ ਗੁਰਬਾਣੀ ਸਰੂਪ ਹੈ। ਇਸ ਤਰ੍ਹਾਂ ਜਿਹੜਾ ਚੱਕਰ ਚਿੰਨ੍ਹ ਤੋਂ ਬਾਹਰ ਨਿਰਗੁਣ ਸਰੂਪ ਹੈ ਉਹ ਨਹੀਂ ਦਿਸਦਾ, ਅਤੇ ਜਿਹੜਾ ਸਰਗੁਣ ਸਰੂਪ ਹੈ ਉਹਦੇ ਦਰਸ਼ਨ ਵੀ ਹੁੰਦੇ, ਉਹ ਜਿਵੇਂ ਅਸੀਂ ਛਕਦੇ ਛਕਾਉਂਦੇ ਉਵੇਂ ਛਕਦਾ ਛਕਾਉਂਦਾ ਹੈ। ਦੋ ਜਿਹੜੇ ਸਰੂਪ ਹੈ ਉਹ ਗੋਬਿੰਦ ਭਾਵ ਭਗਤ ਦਾ ਭੁੱਖਾ ਵੀ, ਗੋਬਿੰਦ ਪ੍ਰੇਮ ਭਾਵਨਾ ਦਾ ਭੁੱਖਾ ਹੈ, ਜਿੱਥੇ ਕੋਈ ਪ੍ਰੇਮ ਨਾਲ ਛਕਾਉਂਦਾ ਉੱਥੇ ਸਤਿਗੁਰੂ ਨੂੰ ਛਕ ਲੈਂਦੇ ਕਈ ਆ। ਜਿਹੜੇ ਕੋਈ ਨਹੀਂ ਗੁਰਮਤਿ ਦੀ ਸੋਝੀ ਰੱਖਣ ਵਾਲੇ ਉਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪ੍ਰਸ਼ਾਦ ਰੱਖ ਕੇ ਅਰਦਾਸ ਸਮੇਂ ਪ੍ਰਵਾਨ ਸ਼ਬਦ ਕਹਿਣਾ ਚਾਹੀਦਾ, ਆਪ ਜੀ ਕੋ ਭੋਗ ਲੱਗੇ ਨਹੀਂ ਕਹਿਣਾ ਚਾਹੀਦਾ, ਕਿਉਂਕਿ ਮਹਾਰਾਜ ਕਿਉਂਕਿ ਛਕਦੇ ਨਹੀਂ ਹੈ। ਜੇ ਅੱਗੇ ਛਕ ਲੈਣਗੇ ਫਿਰ ਮਹਾਰਾਜ ਨੂੰ ਕਹਿੰਦੇ ਮੈਦਾਨ ਆਊਗਾ ਵੀ ਲੈਟਰੀ ਜਾਣਗੇ ਆਹ ਹੋਣਗੇ, ਪਰ ਇਹ ਨਹੀਂ ਨਾ ਪਤਾ ਵੀ ਜਿਹੜਾ ਸ਼ਬਦ ਰੂਪ ਹੈ ਉਹ ਜਿਵੇਂ ਚੱਕਰ ਚਿੰਨ੍ਹ ਤੋਂ ਬਾਹਰਾ ਨਿਰਗੁਣ ਸਰੂਪ ਹੈ, ਇਸੇ ਤਰ੍ਹਾਂ ਸ਼ਬਦ ਵੀ ਹੈ, ਇੱਕ ਗਿਆਨ ਸਰੂਪ ਹੈ ਨਾ। ਜਿੱਥੇ ਗਿਆਨ ਸਰੂਪ ਹੈ ਉੱਥੇ ਬਾਹਰਲਾ ਨਹੀਂ ਕੁਛ ਹੈਗਾ ਹੈ, ਉੱਥੇ ਤਾਂ ਭਾਵ ਹੈ, ਭਾਵਨਾ ਦਾ ਹੈ ਸਾਰਾ ਕੁਛ। ਜਿੱਥੇ ਉਹ ਭਾਵਨਾ ਹੈਗੀ ਉੱਥੇ ਸਭ ਕੁਛ ਹੁੰਦਾ ਹੈ, ਉਹ ਅੰਤਰੀਵ ਰੂਪ ਦੇ ਵਿੱਚ ਹੀ ਸਾਰਾ ਕੁਛ ਹੁੰਦਾ ਹੈ, ਦੂਜੇ ਨਹੀਂ, ਉਹ ਪ੍ਰਤੱਖ ਸਥੂਲ ਵਿੱਚ ਵੀ ਹੁੰਦਾ ਹੈ। ਜੇ ਨਿਰਗੁਣ ਸਰੂਪ ਦੀ ਕੋਈ ਉਪਾਸ਼ਨਾ ਕਰੇ ਉਹ ਚੱਕਰ ਚਿੰਨ੍ਹ ਤੋਂ ਬਾਹਰਾ ਹੈ, ਭਾਵਨਾ ਨਾਲ ਕਰੇ ਉੱਥੇ ਉਹ ਚੱਕਰ ਚਿੰਨ੍ਹ ਤੋਂ ਬਾਹਰਾ ਵੀ ਉਹ ਜਿਹੜਾ ਕੁਛ ਕਰਦਾ ਹੈ ਨਾ, 16 ਤਰ੍ਹਾਂ ਦੀ ਪੂਜਾ, ਅੰਤਰੀ ਮਾਨਸੀ ਪੂਜਾ ਕਰੀ ਜਾਂਦਾ ਰਾਮਾਨੰਦ ਨੂੰ, ਉਹ ਵੀ ਕਰੀ ਜਾਂਦਾ ਹੈ। ਦੇਖ ਲਓ ਵੀ ਰਾਮਾਨੰਦ ਦੇ ਵਿੱਚ ਕੋਲੇ ਤਾਂ ਕੁਛ ਨਹੀਂ ਹੁੰਦਾ ਸੀ, ਅਤੇ ਇਸ਼ਨਾਨ ਕਰਕੇ ਮਰਨਾ ਹੀ ਸਾਰਾ ਕੁਛ ਕਰਦਾ ਸੀ, ਮਰਨਾ ਹੀ ਭਗਵਾਨ ਦਾ ਸਰੂਪ ਕਰ ਲੈਂਦਾ ਵੀ ਉਹਨਾਂ ਦੇ ਗਲ ਵਿੱਚ ਬਜੰਤੀ ਮਾਲਾ ਹੈ, ਆਹ ਮੁਗਟ ਹੈ, ਆਹ ਸੰਖ ਹੈ, ਆਹ ਕਵਲ ਹੈ, ਆਹ ਲਕਸ਼ਮੀ ਖੁਰਤੀ ਆ, ਉਹਨਾਂ ਦਾ ਚੌਰ ਹੈ, ਇਹ ਵੀ ਸੁਦਰਸ਼ਨ ਚੱਕਰ ਹੈ, ਆਹ ਗਦਾ ਹੈਗੀ ਹੈ, ਅਤੇ ਮਰਨਾ ਹੀ ਉਹ ਫਿਰ ਉਸੇ ਤਰ੍ਹਾਂ ਮਰਦੇ ਧਿਆਨਣਾ ਹੀ ਫਿਰ ਇਸ਼ਨਾਨ ਕਰਾਉਂਦਾ ਭਗਵਾਨ ਨੂੰ, ਇਸੇ ਤਰ੍ਹਾਂ ਸੋਹਣਾ ਸਿੰਘਾਸਨ ਲਾ ਕੇ ਭਗਵਾਨ ਨੂੰ ਉੱਥੇ ਬਿਠਾਉਂਦਾ, ਫਿਰ ਵਸਤਰ ਪਹਿਨਾਉਂਦਾ, ਗਲ ਵਿੱਚ ਕੰਠੀ ਮਾਲਾ ਪਾਉਂਦਾ, ਸਿਰ 'ਤੇ ਮੁਕਟ ਰੋਕ ਰਹਾਦਾ, ਯਾਨੀ ਧਿਆਨ ਦੁਆਰਾ ਸਾਰਾ ਕੁਛ ਕਰਾਈ ਜਾਂਦਾ ਸੂਖਮ ਰੂਪ ਦੇ ਵਿੱਚ। ਉਧਰ ਪਰਮੇਸ਼ਰ ਉਸੇ ਤਰ੍ਹਾਂ ਉਹਦਾ ਧਿਆਨ ਦੁਆਰਾ ਕਬੂਲ ਕਰੀ ਜਾਂਦੇ, ਗ੍ਰਹਿਣ ਕਰੀ ਜਾਂਦੇ। ਉਹ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਵੇਖ ਲਓ ਪ੍ਰਤੱਖ ਸਾਰਾ ਕੁਛ ਉਹ ਧਿਆਨ ਦੁਆਰਾ ਜਿਹੜਾ ਉੱਧਰ ਹੋ ਰਿਹਾ ਸੀ ਇੱਧਰ ਦਿਖਾਈ ਗਏ ਅਤੇ ਨਾਲ ਕਹੀ ਵੀ ਗਏ। ਇਸੇ ਤਰ੍ਹਾਂ ਇਹ ਤਾਂ ਮਹਾਰਾਜ ਦੀ ਮੌਜ ਆ ਨਾ, ਜਿੱਥੇ ਕੋਈ ਭਗਤੀ ਭਾਵਨਾ ਹੈਗੀ ਉੱਥੇ ਮਹਾਰਾਜ ਛਕਦੇ ਛਕਾਉਂਦੇ ਵੀ ਦਿਸ ਪੈਂਦੇ ਹੈ। ਬਾਕੀ ਹੈ ਸਾਡੇ ਲਈ ਇਹ ਹੈ ਵੀ ਨਹੀਂ, ਅਸੀਂ ਕਹਾਂਗੇ ਨਹੀਂ ਇਹ ਹੋਊਗਾ, ਹੋ ਸਾਰਾ ਕੁਝ ਜਾਂਦਾ ਅੰਤਰੀ ਰੂਪ ਵਿੱਚ। ਬਾਕੀ ਜਿਹੜਾ ਕੋਈ ਆ ਜਾਵੇ ਸਾਡੇ ਵਾਂਗੂ ਕਿਰਿਆ ਕੁਰਿਆ ਕਰਨੀ, ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਤਾਂ ਸਰਗਣ ਰੂਪ ਵਿੱਚ ਵੀ ਬਹੁਤ ਘੱਟ ਛਕਦੇ ਸੀ, ਬਹੁਤ ਕਿੱਥੇ ਪ੍ਰੇਮ ਪਿਆਰ ਦੇਖਦੇ ਸੀ ਉੱਥੇ ਥੋੜ੍ਹਾ ਬਹੁਤਾ ਛਕ ਲੈਂਦੇ ਸੀ ਵੀ ਸਾਡੇ ਵਾਂਗੂ ਉਹਨਾਂ ਦਾ ਸਰੀਰ ਕਲਪਾਂਗੇ ਨਾ, ਫਿਰ ਸਾਨੂੰ ਤਾਂ ਉਹ ਸਾਰਾ ਕੁਝ ਲੱਗਦਾ ਹੈ, ਇਹ ਸਾਰੀ ਕਿਰਿਆ ਹੁੰਦੀ ਹੈ। ਗੁਰੂ ਦਾ ਜਿਹੜਾ ਸਰੀਰ ਆ ਮਨੁੱਖ ਵਰਗਾ ਦਿਸਦਾ ਪਰ ਮਨੁੱਖ ਨਹੀਂ ਹੁੰਦਾ ਹੈ, ਬਸ ਇੰਨਾ ਹੀ ਫਰਕ ਹੈ, ਕਿਉਂਕਿ ਉਹ ਤਾਂ ਭਾਵੇਂ ਕਿਸੇ ਮਰਜ਼ੀ ਰੂਪ ਦੇ ਵਿੱਚ ਦਿਸਣ ਆਪਣੇ ਆਪ ਨੂੰ ਲਾ ਲੈਣ, ਅਤੇ ਵਾਹਿਗੁਰੂ ਦੀ ਗੁਰੂ ਦੀ ਮੌਜ ਹੈ। ਇਹੋ ਜਿਹੀ ਕਿਸੇ ਦੀ ਭਾਵਨਾ ਹੁੰਦੀ, ਜਿਹੋ ਜਿਹੀ ਭਾਵਨਾ ਰੱਖ ਕੇ ਧਿਆਨ ਧਰਦਾ ਉਹੋ ਜਿਹੇ ਭਗਤ ਨੂੰ ਉਸੇ ਰੂਪ ਵਿੱਚ ਉਹ ਦਰਸ਼ਨ ਦੇਈ ਜਾਂਦੇ ਆ। ਉਹ ਜੇ ਵਾਹਿਗੁਰੂ ਦਾ ਗੁਰੂ ਦਾ ਕੋਈ ਖਾਸ ਸਰੂਪ ਨਹੀਂ ਹੈ, ਉਹ ਕਹਿਣ ਵਾਸਤੇ ਤਿੰਨ ਸਰੂਪ ਹੈ, ਤਿੰਨ ਰੂਪ ਹੈ, ਮੋਹੇ ਕੋ ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਂ ਇਹ ਸਮਝ ਆਏ, ਤਿੰਨ ਰੂਪ ਦੋ ਵੀ ਕਿਹਾ ਹੈ। ਇੱਕ ਇਹ ਹੈ, ਇੱਕ ਸਾਡਾ ਇਹ ਬਾਣੀ ਸਰੂਪ ਹੈ, ਫਿਰ ਰੋਮ ਅੱਖਰ ਮੋਹ ਲਏ ਬਾਤ ਯਥਾਰ ਤੋਂ ਸੋ ਕਹੋ, ਇਸ ਤਰ੍ਹਾਂ ਜਿਹੜੇ ਰੋਮ ਰੋਮ ਉਹ ਸਾਡੇ ਸਰੀਰ ਦੇ ਅੱਖਰ ਅੱਖਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਇਹ ਰੋਮ ਹਨ, ਸਿਹਾਰੀਆਂ ਬਿਹਾਰੀਆਂ ਇਹ ਛੋਟੇ ਜਿਵੇਂ ਅੰਗ ਪ੍ਰਤੰਗ ਹੁੰਦੇ ਇਉਂ ਹੈ। ਇਸ ਤਰ੍ਹਾਂ ਜਿਹੜੇ ਸਮਾਨ ਜੇ ਰੂਪ ਸ਼ਬਦ ਸਮਾਨ ਅਸਥੀਆਂ, ਬੜੇ ਬੜੇ ਜਿਹੜੇ ਉਹ ਸੋਹਲੇ ਆ, ਬੜੀਆਂ ਬੜੀਆਂ ਅਸਥੀਆਂ, ਬੜੇ ਅਸਤ ਹਨ, ਅਤੇ ਪ੍ਰੇਮ ਹੀ ਕਹਿੰਦਾ ਜਿਹੜਾ ਇਹਦੇ ਵਿੱਚ ਭਰਿਆ ਇਹੀ ਉੱਪਰਲਾ ਮਾਸ ਹੈ। ਇਸ ਤਰ੍ਹਾਂ ਇੱਥੇ ਜਿਹੜਾ ਛਕਣਾ ਛਕਾਉਣਾ ਉਹ ਵੀ ਅੰਤਰੀ ਵਿੱਚ ਐਸਾ ਸੂਖਮ ਹੀ ਹੈ, ਅਤੇ ਅਸਥੂਲ ਦੇ ਵਿੱਚ ਵੀ ਆ ਭਾਵਨਾ ਵਾਲਿਆਂ ਨੂੰ। ਮਾਰੇ ਭੋਗ ਨਹੀਂ ਲਾਉਂਦੇ, ਮਾਰੇ ਪ੍ਰਵਾਹ ਨਹੀਂ ਕਰਦੇ। ਸੰਪਰਦਾ ਦਾ ਗਿਆਨੀ ਤੇ ਉਹ ਕਹਿੰਦਾ ਨਹੀਂ ਵੀ ਮਹਾਰਾਜ ਛਕਦੇ ਹੈ, ਭਾਵਨਾ ਨਾਲ ਕੋਈ ਤਿਆਰ ਕਰੇ, ਜੋ ਮਰਜ਼ਾਦਾ ਦੱਸੀ ਉਹ ਸੰਸਾਰ ਕਰੇ, ਮਹਾਰਾਜ ਛਕ ਲੈਂਦੇ ਹੈ। ਕਹਿੰਦੇ ਵੀ ਨਹੀਂ ਅਸੀਂ ਕਿਵੇਂ ਮੰਨੀਏ। ਕਹਿੰਦੇ ਵੀ ਫਿਰ ਸਿਰ ਦੀ ਸ਼ਰਤ ਹੈ, ਜਾਂ ਤਾਂ ਮੇਰਾ ਸਿਰ ਵੱਢ ਲਿਓ ਜਾਂ ਮੈਂ ਤੁਹਾਡਾ ਸਾਰਿਆਂ ਦਾ ਵੱਢੂੰਗਾ। ਇੱਥੇ ਲਿਖਾਓ ਮੈਨੂੰ ਨਾਂ, ਮੈਂ ਬਣਾਊ ਮਰਜ਼ਾਦਾ ਨਾ ਦੇਗ, ਅਤੇ ਮੈਂ ਆਪੇ ਹੀ ਸਾਰਾ ਕੁਝ ਕਰੂੰਗਾ, ਭੋਗ ਲਵਾਊਂਗਾ। ਤੁਸੀਂ ਕਹਿੰਦੇ ਫਿਰ ਪਹਿਲਾਂ ਪ੍ਰਸ਼ਾਦ ਤੋਲ ਲਿਓ ਅਤੇ ਬਾਅਦ ਵਿੱਚ ਤੋਲ ਲਿਓ। ਜੇ ਤਾਂ ਵੀ ਪਹਿਲਾਂ ਤੋਲੇ ਨਾਲ ਦੂਜਾ ਘੱਟ ਗਿਆ, ਫਿਰ ਤਾਂ ਸਾਰਿਆਂ ਦਾ ਮੈਂ ਗੱਲ ਵੱਢੂੰਗਾ। ਵੇਖੋ ਇਹ ਘਟਿਆ ਪਿਆ, ਅਤੇ ਜੇ ਉਨਾ ਹੀ ਰਹਿ ਗਿਆ ਫਿਰ ਮੈਂ ਤੁਹਾਡੇ ਸਾਹਮਣੇ ਮੇਰਾ ਗੱਲ ਵੱਢ ਲਿਓ। ਫਿਰ ਫੱਜ ਗਏ ਸਾਰੇ, ਕੋਈ ਨਹੀਂ ਖੜਿਆ, ਕਿਉਂਕਿ ਜਿਹੜੇ ਇਹੋ ਜਿਹੇ ਟੁੱਟਣਾ ਵਾਲੇ ਹੁੰਦੇ ਨੇ ਤਾਂ ਉਹਨੇ ਟੁੱਟੀਆਂ ਹੀ ਹੁੰਦੀਆਂ, ਫਿਰ ਨਹੀਂ ਇਹ ਖੜਦੇ। ਜਦੋਂ ਇੱਥੇ ਆ ਜਾਈਏ, ਕਹਿੰਦੇ ਵੀ ਬਸ ਮੈਂ ਕਰੂੰਗਾ ਦਿਖਾਊ ਸਿਰ ਦੀ ਸ਼ਰਤ। ਇਹ ਅੰਮ੍ਰਿਤਸਰ ਦੀ ਗੱਲ ਹੈ, ਇੱਕ ਸੰਪਰਦਾ ਦਾ ਗਿਆਨੀ ਸੀ, ਉਹਨੇ ਵਾਰਨਿੰਗ ਦਿੱਤੀ ਸੀ, ਕਹਿੰਦੇ ਵੀ ਆਓ ਨਿਕਲੋ ਮੈਦਾਨ ਵਿੱਚ, ਫਿਰ ਨਹੀਂ ਕੋਈ ਨਿਕਲਿਆ ਸੀ। ਇਸ ਕਰਕੇ ਜਿਹਨਾਂ ਨੂੰ ਭਾਵਨਾ ਹੈਗੀ ਹੈ ਉਹ ਤਾਂ ਫਿਰ ਇੱਥੋਂ ਤੱਕ ਪਹੁੰਚ ਜਾਂਦੇ ਵੀ ਆ ਜਾਓ ਨਿਕਲੋ ਮੈਦਾਨ ਵਿੱਚ, ਅਸੀਂ ਦਿਖਾਉਂਦੇ ਹਾਂ। ਇਹ ਤਾਂ ਮਹਾਰਾਜ ਦੀ ਮੌਜ ਹੈ, ਪਹਿਲਾਂ ਨਜ਼ਰ ਨਾਲ ਹੀ ਮਹਾਰਾਜ ਭੋਗ ਲਾਉਂਦੇ ਸੀ। ਜਦੋਂ ਕੜਾ ਪ੍ਰਸ਼ਾਦ ਆ ਜਾਂਦਾ ਤਾਂ ਮਹਾਰਾਜ ਮਿਹਰ ਭਰੀ ਨਿਗਾਹ ਕਰਦੇ ਐਂ ਛਕ ਲੈਂਦੇ ਸੀਗੇ, ਇਹ ਤਾਂ ਉਹਨਾਂ ਦੀ ਹੈ। ਫਿਰ ਛੇਵੇਂ ਪਾਤਸ਼ਾਹ ਦੇ ਸਮੇਂ ਇਸ ਤਰ੍ਹਾਂ ਵੀ ਉਹ ਤੀਰ ਮਹਾਰਾਜ ਵਿੱਚ ਪਾ ਦਿੰਦੇ ਸੀ, ਹੁਣ ਵੀ ਇਹਨਾਂ ਉੱਥੇ ਚੱਲੀ ਜਾਂਦਾ। ਗੁਰੂ ਕਲਗੀਧਰ ਜੀ ਅੰਮ੍ਰਿਤ ਛਕਣ ਤੋਂ ਪਹਿਲਾਂ ਇਸ ਤਰ੍ਹਾਂ ਤੀਰੀ ਵਿੱਚ ਘੋ ਦਿੰਦੇ ਸੀ ਪ੍ਰਸ਼ਾਦ। ਉਹ ਤਾਂ ਮਹਾਰਾਜ ਦੀ ਮੌਜ ਹੈ ਵੀ ਭਾਵੇਂ ਕਿਵੇਂ ਮਰਜ਼ੀ ਉਹ ਗ੍ਰਹਿਣ ਕਰਨ, ਛਕ ਲੈਣ, ਅਤੇ ਭਾਵੇਂ ਵੀ ਉਹ ਤੀਰ ਭੇਟਾ ਕਰਕੇ ਕਰਾ ਲੈਣ। ਅਤੇ ਜਿਹੜੇ ਭਾਵਨਾ ਵਾਲੇ ਉਹਨਾਂ ਲਈ ਸਭ ਕੁਝ ਹੈ, ਜਿਹਦੇ ਅੰਦਰ ਹੈ ਨਹੀਂ ਉਹਦੇ ਲਈ ਤਾਂ ਕੁਛ ਵੀ ਹੈ ਨਹੀਂ। ਉਹ ਤਾਂ ਹੁਣ ਵੀ ਜੋ ਕੋਈ ਪ੍ਰਵਾਨ ਕਰੇ ਜੀ, ਪ੍ਰਵਾਨ ਦਾ ਮਤਲਬ ਤਾਂ ਇਹ ਹੀ ਹੈ ਵੀ ਤੁਸੀਂ ਮਹਾਰਾਜ ਨੂੰ ਮਾੜਾ ਮੋਟਾ ਹੱਥ ਉੱਤ ਜਿਹਾ ਲਾ ਕੇ ਵੇਖੋ, ਖਾਵਾਂਗੇ ਅਸੀਂ। ਉਹ ਆਲੂਲੋ ਵਾਲੇ ਨੇ ਬੜਾ ਵਧੀਆ ਉੱਤਰ ਦਿੱਤੇ ਆ ਵੀ ਘਰ ਵਾਲੇ ਕਹਿੰਦੇ ਚੰਗੀ ਤਰ੍ਹਾਂ ਬਣਾ ਲਏ ਵਧੀਆ, ਕਹਿੰਦੇ ਪ੍ਰਸ਼ਾਦ ਪਾਣੀ। ਅਤੇ ਮਗਰੋਂ ਘਰ ਵਾਲੇ ਨੇ ਕਿਹਾ ਜੀ ਪ੍ਰਵਾਨ ਕਰ ਲਓ ਤੁਸੀਂ, ਖਾਊਂਗੀ ਤਾਂ ਮੈਂ, ਕਹਿੰਦੇ ਉਹ ਛੋਟਾ ਖਿੱਚ ਲੂਗਾ। ਜਿਵੇਂ ਤੁਸੀਂ ਤਾਂ ਪ੍ਰਵਾਨ ਕਰੋ ਨਾ ਤੁਸੀਂ ਨਾ, ਤੁਸੀਂ ਤਾਂ ਦੇਖ ਲਓ ਇਹਨੂੰ ਚਾਕ ਲਓ ਵੀ ਖਾਊਂਗੀ ਮੈਂ, ਫਿਰ ਕੀ ਕਹਿੰਦੇ ਘਰ ਬਸ ਜੂ। ਵੀ ਇਸੇ ਤਰ੍ਹਾਂ ਇਹ ਸਾਡੀ ਸ਼ੈਤਾਨੀ ਹੈ ਵੀ ਅਸੀਂ ਬਣਾ ਬਣੂ ਕੇ ਕਹਿੰਦੇ ਤੁਸੀਂ ਮਾਰੇ ਮਾੜਾ ਮੋਟਾ ਝਾਕ ਲਓ ਦੇਖ ਲਓ ਛਕ ਲਾਂਗੇ ਅਸੀਂ। ਇਹ ਸਾਡੀ ਸ਼ਰਧਾ ਤਾਂ ਇਹੋ ਜਿਹੀ ਹੈ, ਫਿਰ ਇਹ ਤਾਂ ਡੰਡਾ ਖੜਕੂਗਾ ਜਿਵੇਂ ਉਹਦੇ ਖੜਕੂਗਾ, ਜਿਹੜੇ ਇਹੋ ਜਿਹਾ ਕੁਝ ਕਰਦੇ ਉਹਨਾਂ ਦੀ ਖੜਕੀ ਵੀ ਜਾਂਦਾ ਹੈ। ਵੀ ਜੱਤੋ ਜੁੱਤੀ ਵੀ ਉਹੀ ਹੁੰਦੇ ਹੈ ਜਿਹੜੇ ਕੋਈ ਭਾਵਨਾ ਵਾਲੇ ਹੈ, ਮਾਰਨ ਨੂੰ ਹਾਜ਼ਰ ਨਾਚ ਗਾ ਕੇ ਛਕਾਉਂਦੇ, ਉੱਥੇ ਸਭ ਪਾਸੇ ਕੁਛ ਹੋ ਹੀ ਜਾਂਦਾ। ਲੋਕਾਂ ਦੀ ਸ਼ਰਧਾ ਭਾਵਨਾ ਉਹਨਾਂ ਗੁਰਮੁਖਾਂ ਉੱਪਰ ਵੀ ਅਥਾਹ ਹੋ ਜਾਂਦੀ, ਉਹਨਾਂ ਤੋਂ ਭੈ ਕਰਨ ਲੱਗ ਜਾਂਦੇ। ਜਿਹੜੇ ਕੋਈ ਇਹੋ ਜਿਹੇ ਫਿਰ ਉਹਨਾਂ ਦਾ ਇਹੋ ਜਿਹਾ ਹੀ ਹੁੰਦਾ ਹੈ। ਹੋਰ ਵਿਚਾਰ ਲੋ ਆਪਾਂ ਹੁਣ ਸਮਾਪਤੀ ਕਰੀਏ, ਅਰਦਾਸ ਵੀ ਜੁੜੀਏ ਜੀ, ਕਿਉਂਕਿ ਕਈ ਵਾਰੀ ਇਹੋ ਜਿਹਾ ਕਹਿਣਾ ਕਹਾੜਾ ਹੋ ਜਾਂਦਾ ਹੈ ਵੀ ਕੱਲ੍ਹ ਨੂੰ ਹੋਰ ਕੋਈ ਆਖੂਗਾ ਵੀ ਮਹਾਰਾਜ ਤਾਂ ਛਕਦੇ ਨਹੀਂ ਹੈ, ਜੇ ਮਹਾਰਾਜ ਛਕਣਗੇ ਤਾਂ ਫਿਰ ਇਉਂ ਵੀ ਇਸ਼ਨਾਨ ਨਹੀਂ ਕਰਦੇ, ਮਹਾਰਾਜ ਬਸਤਰ ਨਹੀਂ ਗੁਰਮਾਲੇ ਪਾ ਦਿੱਤੇ, ਇਹ ਗੁਰੂ ਮਹਾਰਾਜ ਨੇ ਕਦੇ ਚੋਲਾ ਪਾ ਲਿਆ, ਲੱਤਾਂ ਨਹੀਂ ਦੀਆਂ, ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀਆਂ ਮੂੰਹ ਨਹੀਂ ਦੀਂਦਾ ਹੈ। ਉਹ ਤਾਂ ਫਿਰ ਜਿਹੜਾ ਨਿਰਗੁਣ ਸਰੀਰ ਆ ਉਹਦਾ ਚੈਨ ਚੱਕਰ ਹੈ ਨਹੀਂ ਹੈ, ਕੁਝ ਨਹੀਂ ਹੈਗੀ, ਫਿਰ ਉੱਥੇ ਕੀ ਉਹਨੂੰ ਕੰਮ ਹੈ ਨਹੀਂ। ਇਸ ਕਰਕੇ ਜਿਵੇਂ ਉਹ ਨਿਰਗੁਣ ਸਰੂਪ ਚੱਕਰ ਚੈਨ ਤੋਂ ਬਾਹਰ ਆ, ਇਸੇ ਤਰ੍ਹਾਂ ਜਿਹੜਾ ਸ਼ਬਦ ਸਰੂਪ ਹੈ ਗਿਆਨ ਸਰੂਪ, ਇਹ ਵੀ ਐਸਾ ਹੀ ਹੈ। ਇਹ ਸ਼ਬਦ ਪੜ੍ਹੋ ਗਿਆਨ ਹੁੰਦਾ ਹੈ, ਗਿਆਨ ਗੁਰੂ ਦੁਆਰਾ ਹੁੰਦਾ ਹੈ, ਅਤੇ ਉਹ ਸ਼ਬਦ ਸਾਨੂੰ ਗਿਆਨ ਦੇ ਰਿਹਾ ਵਾਹਿਗੁਰੂ ਦਾ, ਸਾਰਾ ਹੀ ਗਿਆਨ ਖੰਡਾ ਬ੍ਰਹਮੰਡਾਂ ਦਾ ਧਿਆਨ ਦੇਈ ਜਾਂਦੇ। ਪਾਤਾਲਾਂ ਪਾਤਾਲ ਲੱਕ ਆਗਾਸਾਂ ਆਗਾਸ ਓੜ ਓੜ ਕਪਾਲ ਥੱਕੇ ਵੇਦ ਕਹਿਣ ਇੱਕ ਬਾਗ, ਇਹ ਸ਼ਬਦ ਰੂਪ ਹੋ ਕੇ ਗੁਰੂ ਮਹਾਰਾਜ ਗਿਆਨ ਦੇਈ ਜਾਂਦੇ। ਇਸ ਕਰਕੇ ਸ਼ਬਦ ਰੂਪ ਨੂੰ ਗੁਰਤਾ ਗੱਦੀ ਦਿੱਤੀ, ਇਹਦੇ ਵਿੱਚੋਂ ਸਾਨੂੰ ਗਿਆਨ ਹਾਸਲ ਹੁੰਦਾ ਹੈ। ਉਹ ਭਾਵਨਾ ਵਾਲਿਆਂ ਨੂੰ ਗਿਆਨ ਸਰੂਪ ਸਭ ਕੁਛ ਗ੍ਰਹਿਣ ਕਰਦੇ ਰਹੋ ਵਿਸ਼ਾਲ। ਆਪਾਂ ਹੁਣ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਬੰਦਤ ਲਖੀ ਨਾ ਜਾਵਹਿ ਲੀਲਾ, ਪਾਰ ਬ੍ਰਹਮ ਸ੍ਰੀ ਗੁਰੂ ਗਹੀਲਾ, ਸਿੱਖ ਅਨਹਿਤ ਅਚਰਜ ਦਿਖ ਰਾਵਤ, ਸਦਾ ਪ੍ਰੇਮ ਬਸ ਇਹੀ ਜਨਾਵਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।